सतगुर मेरा सदा सदा ना आवे ना जाए ओह अविनाशी पुरख है सब में रहया समाए तरस पया मेहराम तो होई सतगुर सजन मिलया नानक नाम मिले ता जीवा तन मन थीवे हरिया आओ जी सारे रल के कुछ समा गुरबाणी कीर्तन करी कोई रसना बांझी ना रहे सारे रल के फील करके महसूस करके हाजिर हो मथा टेकन वाले वारी वारी नमस्कार करके जिथे जिथे जगह वेले बैठी जाओ जे संगत वधेगी फिर बार पंडाल खोल दिता जाएगा बारले पासे विछाई कर दिओ सेवादार जेड़े हन साउंड सिस्टम का प्रबंध कर लो नाल नाल जिथे जिथे जगह मिले प्यार नाल सजी जाइए ते जिन्हें बैठे आप हाजिर हो गए कोई रसना वांझी ना रहे सज्जन पुरख सत गुर मेरा पूरा सज्जन पुरख सत गुर मेरा पूरा जिस बिन अवर न जाना मात पिता पाई सुत जी प्राण मन पाना राम जी प्राण मन पाना राम सज्जन पुरख सतगुर मेरा पूरा इस बिन अवर न जाना मात पिता पाई सुत बंधन जी प्राण मन पाना राम जी प्राण पुरख सतगुर मेरा पूरा इस बिन अवर न जाना रा ਮਾਤ ਪਿਤਾ ਭਾਈ ਸੁਤ ਬੰਧਤ ਜੀ ਪ੍ਰਾਨ ਮਨ ਪਾਣਾ ਜੀ ਨਾਨ ਮਨ ਪਾਣਾ ਸਾਜਨ ਪੁਰਖ ਸਤ ਬੋਲ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਬਾਪ ਪਿਤਾ ਪਾਈ ਸੁਖ ਬੰਧਤ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਇਸ ਦਿਨ ਅਵਰ ਨ ਜਾਣਾ ਮਾਤ ਪਿਤਾ ਭਾਈ ਸੁਤ ਬੰਧਤ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਸਾਜਨ ਪੁਰਖ ਸਤ ਬੋਲ ਮੇਰਾ ਪੂਰਾ ਇਸ ਬਿਨ ਅਵਰ ਨ ਜਾਣਾ ਮਾਤ ਪਿਤਾ ਪਾਈ ਸੁਤ ਬੰਧਤ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਸਭ ਤਿਸ ਕਾਕੀਆ ਜੀਉ ਪਿੰਡ ਸਭ ਤਿਸ ਕਾਦੀਆ ਸਰਬ ਗੁਣਾ ਭਰ ਪੂਰੇ ਜੀਉ ਪਿੰਡ ਸਭ ਤਿਸ ਕਾਦੀਆ ਸਰਬ ਗੁਣਾ ਭਰ ਪੂਰੇ ਪਿੰਡ ਸਭ ਤਿਸ ਕਾਦੀਆ ਸਰਬ ਗੁਣਾ ਭਰਪੂਰੇ ਜੀਉ ਪਿੰਡ ਸਭ ਤਿਸ ਕਾਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਸਰਬ ਰਹਿਆ ਭਰਪੂਰੇ ਸਰਬ ਰਹਿਆ ਭਰਪੂਰੇ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਇਸ ਦਿਨ ਅਵਰ ਨਾ ਜਾਣਾ ਮਾਤ ਪਿਤਾ ਪਾਈ ਸੁਤ ਮਨ ਦੀਪ ਨਾਮ ਮਨ ਪਾਣਾ ਦੀਪ ਨਾਮ ਮਨ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਹਾਰ ਨਾਨਕ ਸਭ ਕੁਰਬਾਨਾ ਪੁਰਖ ਸਤ ਗੁਰ ਮੇਰਾ ਇਸ ਬਿਨ ਅਵਰ ਨ ਜਾਣਾ ਮਾਤ ਪਿਤਾ ਭਾਈ ਸੁਤ ਬੰਧਤ ਮਾਤ ਪਿਤਾ ਭਾਈ ਸੁਤ ਬੰਧਤ ਈ ਪ੍ਰਾਨ ਮਨ ਪਾਣਾ ਰਾਮ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਮਾਤ ਪਿਤਾ ਪਾਈ ਸੁਤ ਬੰਧਤ ਜੀ ਪ੍ਰਾਨ ਮਨ ਪਾਣਾ ਰਾਮ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ ਰਾਮ ਜੀ ਪ੍ਰਾਨ ਮਨ ਪਾਣਾ ਰਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜਪੋ ਕੋਈ ਰਸਨਾ ਵਾਂਝੀ ਨਾ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚ ਕਮਰੇਦਾ ਦੇਹ ਪਿਆਰਿਆ ਦੇਹ ਪਿਆਰਿਆ ਮੰਗੇ ਗੱਜ ਕੇ ਦੇਹ ਪਿਆਰਿਆ ਦੇਹ ਪਿਆਰਿਆ ਦੇਵਨ ਹਾਰ ਦਾਤਾ ਦੇਵਨ ਹਾਰ ਦਾਤਾ ਮੈਂ ਨਿਤ ਚਤਾਰਿਆ ਮੈਂ ਨਿਤ ਚਤਾਰਿਆ ਦੇਵਨ ਹਾਰ ਦਾਤਾ ਮੈਂ ਨਿਤ ਚਤਾਰਿਆ ਮੈਂ ਨਿਤ ਚਤਾਰਿਆ ਫੁੱਟ ਨਾ ਜਾਈ ਜਾਈ ਅਤੁੱਲ ਭੰਡਾਰਿਆ ਅਤੁੱਲ ਭੰਡਾਰਿਆ ਖੁਸ਼ ਨਾ ਜਾਈ ਅਤੁੱਲ ਭੰਡਾਰਿਆ ਅਤੁੱਲ ਭੰਡਾਰਿਆ ਨਾਨਕ ਸ਼ਬਦ ਪਾ ਨਾਨਕ ਸ਼ਬਦ ਪਾ ਨਾਨਕ ਸ਼ਬਦ ਪਾ ਸ਼ਬਦ ਆਪਾ ਨਾਨਕ ਸ਼ਬਦ ਆਪਾ ਨਾਨਕ ਸ਼ਬਦ ਆਪਾ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਤਿੰਨ ਸਭ ਕਿਛ ਸਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਸਭ ਕਿਛ ਸਾਰਿਆ ਜਾਚਕ ਮੰਗੇ ਦਾਨ ਜਾਚਕ ਮੰਗੇ ਦਾਨ ਦੇਹ ਪਿਆਰਿਆ ਦੇਹ ਪਿਆਰ ਪੜੋ ਜਾਚਕ ਮੰਗੇ ਦਾਨ ਦੇਹ ਪਿਆਰਿਆ ਦੇਹ ਪਿਆਰਿਆ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਹਰ ਰੋਜ਼ ਦੀ ਤਰ੍ਹਾਂ ਅੱਧ ਵਿੱਚ ਰਸਤਾ ਬੰਦ ਕਰ ਲਓ ਤਕਰੀਬਨ ਸਾਰੀ ਸੰਗਤ ਆ ਹੀ ਗਈ ਹੈ ਜਿਹੜੇ ਥੋੜੇ ਬਹੁਤ ਰਹਿ ਜਾਣਗੇ ਉਹ ਬਾਅਦ ਚ ਮੱਥਾ ਟੇਕ ਲੈਣਗੇ ਮੱਥਾ ਤੇ ਦੂਰੋਂ ਵੀ ਟਿਕ ਜਾਂਦਾ ਪ੍ਰੇਮ ਭੇਟਾ ਆਪਣੀ ਬਾਅਦ ਚ ਰੱਖ ਲੈਣਗੇ ਵੈਸੇ ਵੀ 20 ਫੁੱਟ ਤੋਂ ਮੱਥਾ ਟਿਕਦਾ ਹੈ 50 ਤੋਂ ਵੀ ਟਿਕ ਜਾਣਾ ਪਿਆਰ ਨਾਲ ਦੂਰੋਂ ਹੀ ਨਮਸਕਾਰ ਕਰਕੇ ਸੱਜ ਜਾਓ ਪਹਿਰੇਦਾਰ ਵੀਰ ਤਕੜੇ ਹੋ ਕੇ ਰਾਹ ਵਿੱਚ ਬੈਠਣ ਹਾਂਜੀ ਕਾਫੀ ਸਮੇਂ ਤੋਂ ਆਪ ਜੀ ਨੇ ਕਥਾ ਕੀਰਤਨ ਦਾ ਆਨੰਦ ਮਾਣਿਆ ਜਿਤਨਾ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਆਪਾਂ ਪਹਿਲੀ ਪੰਕਤੀ ਵਿੱਚ ਪੜ੍ਹਿਆ ਵੀ ਜਾਚਕ ਮੰਗੇ ਦਾਨ ਦੇਹ ਪਿਆਰਿਆ ਮੇਰਿਆ ਮਾਲਕਾ ਮੈਨੂੰ ਦਾਨ ਦੇ ਤੇ ਲਾਸਟ ਪੰਕਤੀ ਵਿੱਚ ਆਪਾਂ ਪੜ੍ਹਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕੁਛ ਸਾਰੇ ਸ਼ਬਦ ਹੈ ਜਿਹੜਾ ਸ਼ਬਦ ਦੇ ਜ਼ਰੀਏ ਸਾਨੂੰ ਗਿਆਨ ਪ੍ਰਾਪਤ ਹੋਇਆ ਗਿਆਨ ਮਿਲ ਗਿਆ ਤੇ ਸਭ ਕੁਛ ਹੀ ਮਿਲ ਗਿਆ ਸਭ ਕੁਛ ਸਾਰੇ ਜੇ ਸਮਝ ਆ ਗਈ ਅਕਲ ਆ ਗਈ ਦਿਮਾਗ ਚੱਲਣ ਲੱਗ ਪਿਆ ਦਿਮਾਗ ਖੁੱਲ ਗਿਆ ਐਜੂਕੇਟ ਹੋ ਗਏ ਤੇ ਸਭ ਕੁਛ ਮਿਲ ਗਿਆ ਅਕਲ ਆ ਗਈ ਤੇ ਸਭ ਕੁਛ ਮੰਗਦੇ ਵੀ ਅਕਲ ਹੀ ਸੀ ਸੱਚੇ ਪਾਤਸ਼ਾਹ ਸਾਨੂੰ ਸਮਝ ਦਿਓ ਅਕਲ ਦਿਓ ਇਹੀ ਮੰਗਣਾ ਵੀ ਸੋਚੀ ਬਖਸ਼ ਤੇ ਸਤਿਗੁਰ ਦੀ ਮਿਹਰ ਨਾਲ ਹਰ ਤਰ੍ਹਾਂ ਦੀ ਅਕਲ ਲੈਣੀ ਫਿਰ ਉਹਨੂੰ ਆਪਣਾ ਇਨਫੋਰਮੇਸ਼ਨ ਲੈਣੀ ਜਾਣਕਾਰੀ ਲੈਣੀ ਫਿਰ ਉਹਨੂੰ ਆਪਣਾ ਗਿਆਨ ਬਣਾਉਣਾ ਭੈਣਾਂ ਨੂੰ ਬੇਨਤੀ ਹੈ ਜੀ ਜਲਦੀ ਜਲਦੀ ਬਹਿ ਜਾਓ, ਪਹਿਰੇਦਾਰ ਵੀਰ ਤਕੜੇ ਹੋ ਕੇ ਬਸ ਬਿਠਾ ਲਓ, ਬਿਠਾ ਦਿਓ ਕੋਈ ਨੀ, ਹੁਣ ਨਾ ਛੇੜੋ ਪਿਆਰਿਓ, ਪਹਿਰੇਦਾਰਾਂ ਨੂੰ ਬੇਨਤੀ ਬੈਠੇ ਰਹਿਣ ਦਿਓ ਕੋਈ ਨੀ, ਜਿਹੜਾ ਆਉਂਦਾ ਇੱਥੇ ਭਾਈ ਜੋ ਪਿੱਛੇ, ਅੱਗੇ ਨਾ ਹੁਣ ਕੋਈ ਆ, ਉੱਠ ਉੱਠ ਕੇ ਅੱਗੇ ਨਾ ਆਇਓ ਭਾਈ, ਹੁਣ ਬਹਿ ਜਿਓ ਕਿਰਪਾ ਕਰਕੇ, ਫਿਰ ਹਿਲਜੁਲ ਹੁੰਦੀ ਰਹਿਣੀ, ਬਾਰ ਬਾਰ ਕਹਿਣਾ ਪੈ ਜਾ, ਐਡੀ ਵੱਡੀ ਗਿਣਤੀ ਵਿੱਚ ਟਿਕਾ ਬਣਾਉਣਾ ਔਖਾ ਹੋ ਜਾਂਦਾ, ਕਿੱਡੀ ਕਿੱਡੀ ਦੂਰੋਂ ਆਏ, ਤੇ ਆਓ ਆਪਾਂ ਕੁਝ ਚਿਰ ਕੋਸ਼ਿਸ਼ ਕਰੀਏ ਸਮਝਣ ਦੀ। ਵਿੱਚ ਕਈ ਸਰੋਤੇ ਇਦਾਂ ਦੇ ਆ ਜਿਹੜੇ ਬਹੁਤ ਗਹਿਰੀ ਦੀ ਗੱਲ ਵੀ ਕਰੀਏ ਤੇ ਪਕੜ ਸਕਦੇ ਆ, ਇੰਨੇ ਜੋਗਾ ਤੇ ਹੈ ਨੀ ਮੈਂ ਵੀ ਮੈਂ ਬੜੀ ਡੂੰਘੀ ਗੱਲ ਕਰਾਂ, ਸਿੱਧੀਆਂ ਸਿੱਧੀਆਂ ਗੱਲਾਂ ਸਾਡੀਆਂ ਸਭ ਦੇ ਸਮਝ ਆਉਣ ਵਾਲੀਆਂ, ਕੋਈ ਕਿਸੇ ਦੇ ਉੱਤੋਂ ਨਹੀਂ ਲੰਘ ਜਾਂਦੀ, ਹਰ ਦੇ ਖਾਨੇ ਵਿੱਚ ਪੈ ਸਕਦੀ ਇਹ ਗੱਲ। ਸੋ ਜਾਣਕਾਰੀ ਜਿਹੜੀ ਹੈ ਹਰ ਇੱਕ ਨੂੰ ਹੀ ਮਿਲ ਜਾਂਦੀ ਹੈ, ਜਾਣਕਾਰੀ ਤੋਂ ਬਾਅਦ ਉਹਨੂੰ ਆਪਣਾ ਗਿਆਨ ਬਣਾ ਲਈਦਾ, ਜਿੰਨਾ ਚਿਰ ਉਹ ਸਾਡੇ ਤਜਰਬੇ 'ਚ ਨਹੀਂ ਆਇਆ ਉਹਨਾਂ ਚਿਰ ਉਹ ਸਾਡਾ ਗਿਆਨ ਨਹੀਂ, ਸਾਡੇ ਆਪਣੇ ਤਜਰਬੇ 'ਚ ਜਦੋਂ ਆਉਂਦਾ ਉਦੋਂ ਉਹ ਸਾਡਾ ਗਿਆਨ ਬਣਦਾ ਹੈ, ਉਦੋਂ ਪਹਿਲਾਂ ਜਾਣਕਾਰੀ ਹੈ, ਜਾਣਕਾਰੀ ਜਿੰਨੀ ਮਰਜ਼ੀ ਇਕੱਠੀ ਕਰ ਲੈਂਦਾ। ਅੱਜ ਬਹੁਤੇ ਸਾਡੇ ਬੰਦਿਆਂ ਕੋਲ, ਸਾਡੇ ਵਰਗਿਆਂ ਕੋਲ ਜਿਹੜੇ ਸਟੇਜ ਤੇ ਖਾਸ ਕਰਕੇ ਬੋਲਦੇ ਆ, ਸਾਡੇ ਕੋਲ ਜਾਣਕਾਰੀਆਂ ਬਹੁਤ ਨੇ ਪਰ ਆਪਣਾ ਗਿਆਨ ਕੋਈ ਨਹੀਂ। ਜਾਣਕਾਰੀ ਹੋਰ ਚੀਜ਼ ਹੈ, ਗਿਆਨ ਹੋਰ ਚੀਜ਼ ਹੈ। ਜਿਵੇਂ ਹੁਣ ਮੰਨ ਲਓ ਕਿਸੇ ਭੈਣ ਨੇ ਕੋਈ ਕਿਤਾਬ ਪੜ੍ਹੀ ਹੈ ਜਿਹਦੇ ਵਿੱਚ ਕੋਈ ਨਵੀਂ ਚੀਜ਼ ਬਣਾਉਣ ਦਾ, ਪੀਜ਼ਾ ਬਰਗਰ ਬਣਾਉਣ ਦਾ ਤਰੀਕਾ ਲਿਖਿਆ, ਉਹ ਜਿਹੜਾ ਤਰੀਕਾ ਲਿਖਿਆ ਹੈ ਉਹਨੂੰ ਕਿਸੇ ਭੈਣ ਨੇ ਰੱਟਾ ਮਾਰ ਲਿਆ ਵੀ ਇੰਨੇ ਬ੍ਰੈਡ ਚਾਹੀਦੇ ਹੈ, ਆਹ ਸੌਸ ਉਹਦੇ ਵਿੱਚ ਪੈਂਦੀ ਹੈ, ਏਦਾਂ ਆਲੂ ਦੀ ਟਿੱਕੀ ਬਣਾਈ ਜਾਂਦੀ ਹੈ, ਇਹ ਰੱਟ ਲਿਆ, ਇਹਦਾ ਜਿਹੜਾ ਰੱਟਾ ਮਾਰ ਲਿਆ ਪੜ੍ਹ ਲਿਆ ਕਿਸੇ ਕਿਤਾਬ ਤੋਂ, ਇਹ ਕੀ ਹੈ? ਜਾਣਕਾਰੀ ਹੈ ਬਰਗਰ ਬਣਾਉਣ, ਇਹ ਸਿਰਫ ਜਾਣਕਾਰੀ ਹੈ। ਜਦੋਂ ਉਹਨੇ ਬਣਾ ਕੇ ਆਪ ਵੇਖਿਆ, ਵੇਖਿਆ ਇੱਕ ਵਾਰੀ ਗਲਤ ਬਣਿਆ, ਦੋ ਵਾਰੀ, ਤਿੰਨ ਵਾਰੀ, ਫਿਰ ਜਦੋਂ ਉਹਨੇ ਤਿੰਨ ਚਾਰ ਵਾਰੀ ਬਣਾ ਲਿਆ ਉਹਦਾ ਤਜਰਬਾ ਹੋ ਗਿਆ, ਫਿਰ ਜਦੋਂ ਕਿਸੇ ਨੂੰ ਦੱਸਦੀ ਹੈ ਹੁਣ ਜਾਣਕਾਰੀ ਨਹੀਂ ਦੇ ਰਹੀ, ਹੁਣ ਗਿਆ ਆਪਣਾ ਗਿਆਨ ਹੈ, ਆਖੋ ਸਤਿਨਾਮ, ਹੁਣ ਜਾਣਕਾਰੀ ਨਹੀਂ ਹੁਣ ਆਪਣਾ ਗਿਆਨ, ਕਿਉਂਕਿ ਉਹਦੇ ਤਜਰਬੇ 'ਚ ਆ ਗਿਆ ਨਾ, ਉਹਦੇ ਐਕਸਪੀਰੀਅੰਸ ਵਿੱਚ ਆ ਗਿਆ, ਉਹਨੇ ਉਸ ਚੀਜ਼ ਨੂੰ ਪ੍ਰੈਕਟੀਕਲ ਕਰ ਲਿਆ। ਆਪ ਜਿੰਨਾ ਚਿਰ ਅਸੀਂ ਆਪ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਰਕੇ ਨਹੀਂ ਵੇਖਦੇ ਵੀ ਹੈ ਕਿਵੇਂ। ਹੁਣ ਤੁਸੀਂ ਤੈਰਨ ਦੇ ਸੰਬੰਧ ਵਿੱਚ ਕੋਈ ਕਿਤਾਬ ਪੜ੍ਹ ਲਓ, ਪੜ੍ਹੀ ਜਾਓ, ਰੱਟਾ ਮਾਰ ਲਓ ਵੀ ਹੱਥ ਐਂ ਹਿਲਾਈਦੇ ਆ, ਪੈਰਾਂ ਨੂੰ ਏਦਾਂ ਕਰ ਲਈਦਾ, ਫਿਰ ਇੱਕ ਹੱਥ ਹੈ ਏਦਾਂ, ਪੜ੍ਹ ਲਓ, ਰੱਟੇ ਮਾਰ ਲਓ, ਰੱਟੇ ਮਾਰ ਕੇ ਭਾਵੇਂ ਸਾਰੀ ਜ਼ਿੰਦਗੀ ਤੁਰਿਆ ਫਿਰ, ਜਿਹੜਾ ਤੈਰਨ ਦੇ ਸੰਬੰਧ ਵਿੱਚ ਰੱਟੇ ਮਾਰੀ ਫਿਰਦਾ ਉਹਨੂੰ ਭੁੱਲ ਕੇ ਵੀ ਕਿਤੇ ਨਹਿਰ 'ਚ ਧੱਕਾ ਨਾ ਦੇ ਦਿਓ, ਉਹਨੂੰ ਜਾਣਕਾਰੀ ਜ਼ਰੂਰ ਹੈ ਤੈਰਨ ਦੇ ਸੰਬੰਧ ਵਿੱਚ, ਪਰ ਉਹਨੂੰ ਆਪਣਾ ਤਜਰਬਾ ਕੋਈ ਨਹੀਂ, ਆਪਣਾ ਗਿਆਨ ਥੋੜ੍ਹਾ। ਆਪਣਾ ਗਿਆਨ ਜਦੋਂ ਅਸੀਂ ਤਜਰਬਾ ਕਰਦੇ ਹਾਂ ਫਿਰ ਆਉਂਦਾ। ਜਿਵੇਂ ਹੁਣ ਮੰਨ ਲਓ, ਹੋਰ ਸੁਣ ਲਓ, ਸਾਈਕਲ ਸਿੱਖੇ ਹੋ ਨਾ ਸਾਰੇ, ਜਦੋਂ ਨਿੱਕੇ ਬੱਚੇ ਸਾਈਕਲ ਸਿੱਖਦੇ ਹੈ ਫਿਰ ਅਗਲਾ ਇਹ ਦੱਸ ਦਿੰਦਾ ਵੀ ਏਦਾਂ ਬਹਿਣਾ, ਬੈਲੈਂਸ ਏਦਾਂ ਕਰਨਾ, ਪੈਡਲ ਏਦਾਂ ਮਾਰਨੇ ਨੇ, ਚਾਹੇ ਕੋਈ ਨਾ ਵੀ ਦੱਸੇ ਬੱਚਾ ਐਂ ਵੇਖੀ ਜਾਂਦਾ ਵੀ ਐਂ ਕਰਦਾ, ਸਟੇਅਰਿੰਗ ਐਂ ਫੜ ਲਿਆ ਇਹਨੇ, ਬ੍ਰੇਕ ਆਹ ਲਾਤੀ, ਏਦਾਂ ਕਰਕੇ ਪੈਡਲ ਮਾਰਨੇ ਪੈਣਗੇ, ਬਸ ਫਿਰ ਇਨਫੋਰਮੇਸ਼ਨ ਤਾਂ ਮਿਲ ਗਈ, ਪਰ ਉਹ ਚੜੇਗਾ ਉਹਦੇ ਤੇ, ਡਿੱਗੇਗਾ ਫਿਰ ਚੜੇਗਾ, ਉਹ ਜਿਹੜਾ ਤਜਰਬਾ ਕਰਕੇ ਫਿਰ ਉਹਦਾ ਆਪਣਾ ਆਪਣਾ ਗਿਆਨ ਬਣੂ, ਉਹਨਾਂ ਚਿਰ ਤੇ ਜਾਣਕਾਰੀ ਹੈ, ਉਹਨਾਂ ਚਿਰ ਗਿਆਨ ਥੋੜ੍ਹਾ, ਸਿਰਫ ਇਨਫੋਰਮੇਸ਼ਨ। ਹੁਣ ਪ੍ਰੋਬਲਮ ਇਹ ਹੈ, ਦੋ ਗੱਲਾਂ ਹੈ ਸਟੇਜ ਤੇ ਜਦੋਂ ਮੈਂ ਸੁਣਾ ਰਿਹਾ ਤੇ ਤੁਹਾਨੂੰ ਇਹ ਭੁਲੇਖਾ ਪੈ ਸਕਦਾ ਵੀ ਇਹਦਾ ਆਪਣਾ ਗਿਆਨ, ਇਹ ਭੁਲੇਖਾ ਪੈਣਾ ਲਾਜ਼ਮੀ, ਜੇ ਮੈਂ ਕਰਕੇ ਨਹੀਂ ਵੇਖਿਆ ਫਿਰ ਤੇ ਜਾਣਕਾਰੀ ਹੈ। ਇੱਕ ਭੈਣ ਨੇ ਪੜ੍ਹ ਲਿਆ ਵੀ ਪੀਜ਼ਾ ਐਂ ਬਣਦਾ, ਆਪ ਤਾਂ ਬਣਾਇਆ ਨਹੀਂ ਉਹਨੇ, ਉਹਨੇ ਗਾਂਹ ਦੱਸਤਾ ਗਾਂ ਦੀ ਗਾਂ ਦੱਸੀ ਚੱਲੋ ਆਪ ਬਣਾ ਕੇ ਵੇਖਿਆ ਹੀ ਨਹੀਂ ਇਹ ਜਿਹੜੇ ਗੁਰੂ ਸਾਹਿਬ ਵਾਲੇ ਵੇਲੇ ਦੇ ਸਿੱਖ ਸੀ ਜਿਹੜੇ ਉਹ ਸਾਰੇ ਆਪ ਕਰ ਕਰਕੇ ਵੇਖਦੇ ਸੀ ਉਹ ਉਸ ਤੋਂ ਬਾਅਦ ਤੇ ਜਾਣਕਾਰੀਆਂ ਦੇ ਰਹੇ ਆ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਚੱਲ ਰਿਹਾ ਅੱਗੇ ਤੋਂ ਅੱਗੇ ਵੀ ਸਿੱਖੀ ਐ ਹੁੰਦੀ ਐ ਸਿੱਖੀ ਐ ਹੁੰਦੀ ਐ ਐ ਕਰੀਦਾ ਐ ਕਰੀਦਾ ਐ ਸਾਰੇ ਗੱਲਾਂ ਕਰੀ ਜਾਂਦੇ ਐ ਪਰ ਕੜਾਈ ਕਿਸੇ ਨੇ ਵੀ ਨਹੀਂ ਧਰ ਕੇ ਵੇਖੀ ਵੀ ਇਹਨੂੰ ਬਣਾ ਕੇ ਵੀ ਵੇਖ ਲਓ ਆਖੋ ਸਤਨਾਮ ਆ ਗੱਲ ਐ ਜਾਣਕਾਰੀਆਂ ਹੀ ਜਾਣਕਾਰੀਆਂ ਬਸ ਤੇ ਜਾਣਕਾਰੀਆਂ ਤੇ ਕਿਤਾਬਾਂ ਚ ਪਈਆਂ ਲਈ ਜਾਓ ਜਿੰਨੀਆਂ ਮਰਜ਼ੀ ਬਹੁਤ ਕਿਤਾਬਾਂ ਭਰੀਆਂ ਪਈਆਂ ਕਿਤੇ ਥੋੜੇ ਲੇਖਕ ਨੇ ਡੇਟਾਂ ਦੇ ਰੱਟੇ ਮਾਰ ਲਓ ਬਹੁਤ ਜਾਣਕਾਰੀ ਤੇ ਦੁਨੀਆ 'ਚ ਹੈ ਪਰ ਕੋਸ਼ਿਸ਼ ਕਰੋ ਪਿਆਰਿਓ ਆਪਣੇ ਤਜਰਬੇ 'ਚ ਆਵੇ ਸਾਰਾ ਕੁਛ ਤਜਰਬੇ ਵਿੱਚ ਜਦੋਂ ਆਏਗਾ ਫਿਰ ਉਹ ਸਾਡਾ ਗਿਆਨ ਬਣੇਗਾ ਜੋ ਸੁਣਦੇ ਹੋ ਨਾ ਇੱਥੇ ਸਟੇਜ ਤੇ ਉਹਨੂੰ ਕਰਕੇ ਵੇਖੋ ਹੁਣ ਜਦੋਂ ਐਂ ਸੁਣਦੇ ਹੋ ਵੀ ਆਹ ਆਪਣਾ ਗਿਆਨ ਹੈ ਜਦੋਂ ਮਹਾਰਾਜ ਕਹਿ ਰਹੇ ਆ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾ ਵੈ ਜੀਆਂ ਘਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ ਉਸ ਵੇਲੇ ਦਾ ਪੂਜਾ ਦਾ ਧਾਨ ਖਾਣ ਵਾਲਾ ਹੈ ਜਿਹਦੀਆਂ ਅੱਖਾਂ ਚੱਖਾਂ ਪਾ ਕੇ ਗੁਰੂ ਜੀ ਗੱਲ ਕਰਦੇ ਆ ਹੁਣ ਸਾਨੂੰ ਇਹਦੀ ਜਾਣਕਾਰੀ ਤੇ ਮਿਲ ਗਈ ਪਰ ਅੱਜ ਜਿਹੜਾ ਬੰਦਾ ਦੁਨੀਆ ਨੂੰ ਲੁੱਟਣ ਵਾਲਾ ਜਿੱਦੇ ਅਸੀਂ ਉਹਦੀਆਂ ਅੱਖਾਂ ਚੱਖਾਂ ਪਾ ਕੇ ਇਹੋ ਇਹ ਗੱਲ ਕਵਾਂਗੇ ਉਦੇ ਫਿਰ ਇਹ ਸਾਡਾ ਆਪਣਾ ਗਿਆਨ ਬਣੂ ਉਹਨਾਂ ਚਿਰ ਤੇ ਜਾਣਕਾਰੀ ਹੈ ਸਾਖੀ ਪੜ੍ਹ ਲਓ ਵਜੀਦੇ ਦੇ ਨਾਲ ਐ ਅੱਖਾਂ ਚੱਖਾਂ ਪਾ ਕੇ ਸਾਹਿਬਜ਼ਾਦੇ ਗੱਲ ਕਰਦੇ ਆ ਪਰ ਅੱਜ ਦੇ ਵਜੀਦੇ ਦੇ ਸਾਹਮਣੇ ਜੇ ਅਸੀਂ ਨਾ ਖੜ ਸਕੇ ਫਿਰ ਸਾਡਾ ਗਿਆਨ ਥੋੜਾ ਹੋਇਆ ਇਹ ਤੇ ਕਿਸੇ ਦਾ ਤਜਰਬਾ ਹੈ ਸਾਡਾ ਤਜਰਬਾ ਕਾਹਦਾ ਫਿਰ ਇਹ ਤੇ ਉਹਨਾਂ ਦੇ ਗੁਣ ਗਾ ਰਹੇ ਹਾਂ ਵੀ ਹਾਂਜੀ ਉਹਨਾਂ ਨੇ ਇਦਾਂ ਕੀਤਾ ਉਹਨਾਂ ਨੇ ਆਹ ਕੁਛ ਕੀਤਾ ਪਰ ਅਸੀਂ ਕਰੀਏ ਤਾਂ ਗੱਲ ਬਣ ਅਗਲਾ ਪੁਆਇੰਟ ਜਿਹੜਾ ਹੈ ਕੱਲ ਵੀ ਮੈਂ ਥੋੜੀ ਜਿਹੀ ਬੇਨਤੀ ਕਰਦਾ ਸੀ ਵੀ ਜਿਹੜਾ ਗਿਆਨ ਹੈ ਇਹਦਾ ਰੌਲਾ ਬੜਾ ਪਾਇਆ ਕਈ ਬੰਦਿਆਂ ਨੇ ਕਈ ਤੇ ਬੰਦੇ ਅਕਲੋਂ ਪੈਦਲ ਨੇ ਉਹਨਾਂ ਬਾਰੇ ਤੇ ਚਲੋ ਗੱਲ ਨਹੀਂ ਕਹੀ ਜਾ ਸਕਦੀ ਪਰ ਕਈ ਬੰਦੇ ਆਪਣੇ ਆਪ ਨੂੰ ਸੂਝਵਾਨ ਕਹਾਉਂਦੇ ਆ ਉਹ ਕਹਿੰਦੇ ਸਾਨੂੰ ਗੁਰਬਾਣੀ ਬਾਰੇ ਪਤਾ ਹੈ ਅਸੀਂ ਨੌਲੇਜ ਵਾਲੇ ਆ ਪਰ ਉਹਨਾਂ ਨੇ ਵੀ ਇਸ ਗੱਲ ਦਾ ਬਹੁਤ ਰੌਲਾ ਪਾਇਆ ਮੈਂ ਪਿੱਛੇ ਜੇ ਸਟੇਜ ਤੇ ਗੱਲ ਕਹੀ ਸੀ ਬਈ ਗਿਆਨ ਜਿਹੜਾ ਹੈ ਉਹ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਹੈ ਵੀ ਗਿਆਨ ਲਿਆ ਜਾ ਸਕਦਾ ਹੈ ਗਿਆਨ ਦਿੱਤਾ ਨਹੀਂ ਕਿਸੇ ਨੂੰ ਜਾ ਸਕਦਾ ਜਾਣਕਾਰੀ ਦਿੱਤੀ ਜਾ ਸਕਦੀ ਹੈ ਪਰ ਲੈਂਦਾ ਕੋਈ ਕੋਈ ਹੈ ਹੁਣ ਜਿਵੇਂ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਹੈ ਹੁਣ ਜੇ ਮੈਂ ਇਹ ਗੱਲ ਦਾ ਜੇ ਹੁਣ ਅੱਜ 100 ਬੰਦਾ ਅੰਮ੍ਰਿਤ ਛਕ ਲਏ ਮੰਨ ਲਓ ਇੱਥੇ ਦੇ ਦੀਵਾਨਾਂ ਚ ਜਿਹੜਾ 100 ਬੰਦਾ ਅੰਮ੍ਰਿਤ ਛਕੇਗਾ ਜੇ ਮੈਂ ਉਹਦਾ ਕ੍ਰੈਡਿਟ ਲਵਾਂ ਵੀ ਮੈਂ 100 ਬੰਦੇ ਨੂੰ ਗਿਆਨ ਦਿੱਤਾ ਹੈ ਫਿਰ ਤੁਸੀਂ ਮੇਰੇ ਤੇ ਸਵਾਲ ਨਹੀਂ ਕਰੋਗੇ ਵੀ ਜਿਹੜੇ 10,000 ਬਾਕੀ ਸੁਣਨ ਆਏ ਸੀ ਇਹਦੀ ਜ਼ਿੰਮੇਵਾਰੀ ਵੀ ਲਏ ਵੀ ਇਹਨਾਂ ਨੂੰ ਤੂੰ ਗਿਆਨ ਨਹੀਂ ਦੇ ਸਕਿਆ ਇਹਦੀ ਜ਼ਿੰਮੇਵਾਰੀ ਵੀ ਫਿਰ ਮੈਨੂੰ ਲੈਣੀ ਪਊ ਨਾ ਜੇ 100 ਦਾ ਕ੍ਰੈਡਿਟ ਲੈਣਾ ਹੈ ਤੇ ਜਿਹੜੇ 10,000 ਨਹੀਂ ਗਿਆਨ ਲੈ ਸਕੇ ਉਹਦੀ ਜ਼ਿੰਮੇਵਾਰੀ ਵੀ ਚੱਕ ਫਿਰ ਐਂ ਥੋੜਾ ਭੱਜਣ ਦੇਵਾਂਗੇ ਤੇ ਜਾਂ ਫਿਰ ਤੂੰ ਇਹ ਕਹਿ ਵੀ ਗਿਆਨ ਤੇ ਲੈਣ ਦਾ ਵਿਸ਼ਾ ਹੈ ਇਹ ਤੇ 100 ਉਹ ਸੰਨ ਦਿੱਤਾ ਮੈਂ ਸਾਰਿਆਂ ਨੂੰ ਹੀ ਸੀ 100 ਲੈ ਗਿਆ ਬਾਕੀ ਨਹੀਂ ਲੈ ਸਕੇ ਇਹ ਤੇ ਇਹਨਾਂ ਦੀ ਮਿਹਨਤ ਹੈ ਜਿਹੜੇ ਗਿਆਨ ਲੈਂਦੇ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਦੇ ਆ ਵੀ ਸੱਚੇ ਪਾਤਸ਼ਾਹ ਤੁਸੀਂ ਲੈਣਾ ਜਿਹਨੂੰ ਗਿਆਨ ਕਰਾਇਆ ਉਹ ਕਹਿਣਗੇ ਕਰਾਇਆ ਤੇ ਮੈਂ ਸ਼੍ਰੀ ਚੰਦ ਨੂੰ ਵੀ ਸੀ ਗੱਲਾਂ ਤੇ ਮੈਂ ਸਾਰਿਆਂ ਨੂੰ ਹੀ ਕਹੀਆਂ ਸੀ ਪਰ ਗੱਲ ਇਹ ਹੈ ਵੀ ਲੈਣੇ ਨੇ ਗਿਆਨ ਲਿਆ ਸੁਣਦੇ ਤੇ ਸਾਰੇ ਹੀ ਹੁੰਦੇ ਆ ਭਾਈ ਸਾਰਿਆਂ ਨੂੰ ਪਤਾ ਹੁੰਦਾ ਹੈ ਪਰ ਗਿਆਨ ਲੈਂਦਾ ਕੋਈ ਕੋਈ ਹੈ ਗਿਆਨ ਲੈਣ ਦਾ ਹੀ ਵਿਸ਼ਾ ਹੈ ਦਿੱਤਾ ਨਹੀਂ ਜਾ ਸਕਦਾ ਤੇ ਜਿਹਨੇ ਲੈਣਾ ਹੈ ਉਹਨੇ ਨਾ ਉਹਨੂੰ ਤੁਸੀਂ ਨਾਮ ਹੀ ਬੋਲ ਕੇ ਗਿਆਨ ਦਿਓਗੇ ਨਾ ਇੱਥੇ ਜੇ ਹੁਣ ਮੰਨ ਲਓ ਕੋਈ ਸਿੰਘ ਇੱਥੇ ਬਾਹਰ ਰੁਮਾਲ ਬੰਨੀ ਹੋਵੇ ਮੈਂ ਗੱਡੀ 'ਚ ਬੈਠਾ ਮੈਂ ਇੱਥੇ ਬੋਲਿਆ ਨਹੀਂ ਮੈਂ ਤੁਰੇ ਜਾਂਦੇ ਨੇ ਨਾ ਉਹਨੂੰ ਐਂ ਕਹਿਤਾ ਸਿਰ ਤੇ ਵੀ ਇਹ ਪੱਗ ਬੰਨ ਲੈ ਇਸ਼ਾਰਾ ਕੀਤਾ ਆਵਾਜ਼ ਨਹੀਂ ਮੇਰੀ ਸੁਣੀ ਉਹਨੇ ਜੇ ਲੈਣ ਵਾਲਾ ਹੋਇਆ ਇੰਨੇ ਨਾਲ ਹੀ ਬਦਲ ਸੁਣਿਆ ਕੱਖ ਨਹੀਂ ਨਾ ਕੋਈ ਸ਼ਬਦ ਸੁਣੇ ਨਾ ਕੋਈ ਗੱਲ ਸੁਣੀ ਇੰਨਾ ਹੀ ਵੇਖਿਆ ਵੀ ਐਂ ਕਿਹਾ ਵੀ ਆਹ ਪੱਗ ਦਸਤਾਰ ਬੰਨ ਲੈ ਉਹ ਇੰਨੇ ਨਾਲ ਵੀ ਲੈ ਗਿਆ ਤੇ ਕਈ ਨੂੰ ਤਿੰਨ ਤਿੰਨੇ ਦੀਵਾਨ ਸੁਣ ਲੈ ਅੱਗੇ ਬਹਿ ਕੇ ਸੁਣ ਲੈ ਫਿਰ ਫਿਰ ਨਹੀਂ ਬਦਲਿਆ ਆਖੋ ਸਤਨਾਮ ਜੀ ਵਾਹਿਗੁਰੂ ਇਹਦੇ ਲੈਣ ਵਾਲਾ ਬੰਦਾ ਲੈਣ ਵਾਲਾ ਜਿਹਨੇ ਲੈਣਾ ਹੈ ਉਹਨੇ ਗੁਰੂ ਨਾਨਕ ਦਾ ਗੁਰੂ ਕੌਣ ਹੈ ਗੁਰੂ ਨਾਨਕ ਨੂੰ ਗਿਆਨ ਕਿਸੇ ਨੇ ਦਿੱਤਾ ਹੈ ਕਿ ਗੁਰੂ ਨਾਨਕ ਜੀ ਨੇ ਆਪੇ ਲਿਆ ਬੋਲੋ ਬੋਲੋ ਪਿਆਰਿਓ ਗੁਰੂ ਨਾਨਕ ਨੂੰ ਦਿੱਤਾ ਕਿਸੇ ਨੇ ਗਿਆਨ ਬੋਲੋ ਜੇ ਦਿੱਤਾ ਕਿਹੜੇ ਕਿਹਨੇ ਦਿੱਤਾ ਫਿਰ ਗੁਰੂ ਨਾਨਕ ਦਾ ਗੁਰੂ ਕੌਣ ਹੈ ਅਸਲ 'ਚ ਗੁਰੂ ਨਾਨਕ ਲੈਣ ਵਾਲੇ ਹੈ ਜਿਨ੍ਹਾਂ ਨੇ ਕੁਦਰਤ ਤੋਂ ਲਿਆ ਗਿਆਨ ਲੈਣ ਵਾਲੇ ਬੰਦੇ ਤੇ ਲੈ ਰਹੇ ਆ ਜੀ ਗਿਆਨ ਜ਼ਰੂਰੀ ਨਹੀਂ ਇੱਥੇ ਆ ਕੇ ਲੈਣਗੇ ਸਾਡੇ ਇੱਥੇ ਆ ਕੇ ਲੈਣਗੇ ਗੋਰਿਆਂ 'ਚ ਵੀ ਗਿਆਨ ਲੈ ਰਹੇ ਆ ਲੋਕ ਕਾਲਿਆਂ 'ਚ ਵੀ ਲੈ ਰਹੇ ਆ ਇੰਗਲੈਂਡ ਵਾਲੇ ਵੀ ਲੈ ਰਹੇ ਆ ਕੈਨੇਡਾ ਅਮਰੀਕਾ ਵਾਲੇ ਵੀ ਲੈ ਰਹੇ ਆ ਜਿਨ੍ਹਾਂ ਨੇ ਲੈਣਾ ਉਹਨਾਂ ਨੇ ਲੈ ਲੈਣਾ ਸੂਰਜ ਤੇ ਉੱਥੇ ਵੀ ਇਹੋ ਹੀ ਹੈ ਚੰਦਰਮਾ ਤਾਰੇ ਹਵਾ ਤੇ ਸਭ ਕੁਝ ਉੱਥੇ ਵੀ ਇਹੋ ਹੀ ਹੈ ਉਹ ਹੈ ਜਿਹੜੇ ਗਿਆਨ ਲੈਣਾ ਚਾਹੁੰਦੇ ਹੈ ਤੇ ਜਿਨ੍ਹਾਂ ਨੇ ਲੈਣਾ ਹੈ ਉਹਨਾਂ ਨੂੰ ਮਿਲ ਜਾਣਾ ਇੱਕ ਉਹ ਹੈ ਜਿਹੜਾ ਲੈਣ ਵਾਲਾ ਹੋਇਆ ਨਾ ਇੱਕ ਤੇ ਉਹ ਹੈ ਮੱਥਾ ਮਾਰੀ ਜਾਓ ਧੋਖਾ ਨਹੀਂ ਕਰਨਾ ਐ ਨਹੀਂ ਕਰਨਾ ਬਾਣੀ ਦੀਆਂ ਪੰਕਤੀਆਂ ਪੜ ਪਾਸ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਪੜੋ ਗੁਰਪੀਰ ਹਮਾ ਹੁਣ ਵੇਖੋ ਇੱਥੇ ਐ ਗਾ ਕੇ ਸੁਣ ਲਓ ਇੱਥੇ ਤੇ ਐ ਐ ਸੁਣਾਈ ਜਾ ਰਹੀ ਹੈ ਪੂਰੀ ਘੋਟ ਘੋਟ ਕੇ ਨਾਲੇ ਦੋ ਤਿੰਨ ਘੰਟੇ ਲਾਏ ਤਿੰਨ ਦੀਵਾਨਾਂ ਦੇ ਸੱਤ ਘੰਟੇ ਬਣ ਜਾਣਗੇ ਮੰਨ ਲਓ ਇੰਨਾ ਟਾਈਮ ਬਹਿ ਕੇ ਸੁਣਿਆ ਆ ਹੁਣ ਵੇਖੋ ਆ ਪੰਕਤੀ ਇੱਕ ਵਾਰ ਸੁਣੋ ਹੱਕ ਪਰਾਇਆ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ ਸੁਣੋ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮ ਪਾਂ ਪਰੇ ਜਾਂ ਮੁਰਦਾਰ ਨਾ ਖਾਏ ਹੁਣ ਗੁਰੂ ਸਾਹਿਬ ਕਹਿੰਦੇ ਆ ਆ ਮੁਰਦੇ ਖਾਣੇ ਛੱਡੋ ਪਰਾਇਆ ਹੱਕ ਨਹੀਂ ਖਾਣਾ ਹੁਣ ਇੱਕ ਇੱਕ ਤੇ ਐਦਾਂ ਸੁਣਿਆ ਇਹਦੇ ਸੰਬੰਧ ਵਿੱਚ ਬੜੇ ਸ਼ਬਦ ਸੁਣੇ ਵੀ ਲੋਭ ਨਾ ਕਰਿਆ ਕਰੋ ਜਿਉਂ ਕੂਕਰ ਹਰਕਾਇਆ ਧਾਵੈ ਤੈ ਦਿਸ ਜਾਏ ਬੜਾ ਕੁਝ ਸੁਣਿਆ ਲੋਭ ਦੇ ਸੰਬੰਧ ਵਿੱਚ ਬਹੁਤ ਕੁਝ ਸੁਣਿਆ ਲੋਭੀ ਜੀੜਾ ਥਿਰਦਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਲੋਭੀ ਦੇ ਸੰਬੰਧ 'ਚ ਬੜੀਆਂ ਪੰਕਤੀਆਂ ਸੁਣ ਲਈਆਂ ਕਈਆਂ ਦੇ ਇਹ ਵੀ ਨਹੀਂ ਬੱਲੇ ਪਿਆ ਤੇ ਕਈਆਂ ਨੂੰ ਨਾ ਇਹ ਗਿਆਨ ਸੀ ਜਿਹੜਾ ਇਹਨਾਂ ਪੰਕਤੀਆਂ ਵਿੱਚ ਕੀ ਸੀ ਭਲਾ ਗਿਆਨ ਇਹਨਾਂ ਪੰਕਤੀਆਂ ਸਾਰੇ ਸ਼ਬਦਾਂ ਦੇ ਵਿੱਚ ਇੱਕ ਗਿਆਨ ਹੈ ਜਿਹੜਾ ਦਿੱਤਾ ਜਾ ਰਿਹਾ ਉਹ ਗੁਰੂ ਹੈ ਸਾਡਾ ਪੰਕਤੀਆਂ ਵਿੱਚ ਸ਼ਬਦਾਂ ਵਿੱਚ ਇੱਕ ਗਿਆਨ ਹੈ ਉਹ ਗੁਰੂ ਹੈ ਅੱਛਾ ਪੰਕਤੀਆਂ ਵਿੱਚੋਂ ਸ਼ਬਦਾਂ ਵਿੱਚੋਂ ਜਿਹੜਾ ਗਿਆਨ ਮਿਲਿਆ ਇੱਕ ਤੇ ਐਦਾਂ ਬਹਿ ਕੇ ਵੀ ਨਹੀਂ ਲੈ ਸਕਿਆ ਇੱਕ ਉਹ ਹੈ ਜਿਹਦੀ ਮਾਂ ਨੇ ਕਿਹਾ ਵੀ ਬੇ ਪੁੱਤ ਕਿਸੇ ਦਾ ਹੱਕ ਨਹੀਂ ਖਾਈ ਦਾ ਜਿੰਦ ਬਾਹਲੀ ਔਖੀ ਹੁੰਦੀ ਹੈ ਲੈ ਇੱਕ ਸ਼ਬਦ ਕਿਹਾ ਸੀ ਮਾਂ ਨੇ ਅੱਜ ਤੱਕ ਉਸ ਬੰਦੇ ਨੇ ਕਿਸੇ ਬੰਦੇ ਦਾ ਹੱਕ ਨਹੀਂ ਖਾਧਾ ਇਹ ਵੀ ਗਿਆਨ ਲੈ ਮਾਂ ਤੋਂ ਹੀ ਮਿਲ ਗਿਆ ਆਖੋ ਸਤਿਨਾਮ ਮਿਲ ਗਿਆ ਜਿਹੜਾ ਪੰਕਤੀਆਂ ਦੇ ਸ਼ਬਦਾਂ ਦੇ ਵਿੱਚੋਂ ਮਿਲਦਾ ਜਿਹੜਾ ਗਿਆਨ ਉਹ ਮਾਂ ਤੋਂ ਮਿਲ ਗਿਆ ਸ਼ਬਦ ਦੇ ਉੱਤੇ ਮਾਂ ਨੇ ਸਮਝਾ ਦਿੱਤਾ ਕਿਸੇ ਰਿਸ਼ਤੇਦਾਰ ਨੇ ਕਹਿ ਦਿੱਤਾ ਕਿਸੇ ਦੋਸਤ ਨੇ ਕਹਿ ਦਿੱਤਾ ਪਿਓ ਨੇ ਕਹਿ ਦਿੱਤਾ ਵੇਖੀ ਕਿਤੇ ਹੁਣ ਇੱਕ ਤੇ ਬਾਣੀ ਦੀ ਪੰਕਤੀ ਵਿੱਚੋਂ ਪੜਿਆ ਜੈਸਾ ਸੰਗ ਬਿਸੀਰ ਸਿਓ ਹੈ ਰੇ ਤੈਸੋ ਹੀ ਇਹ ਪਰਗ੍ਰਹਿ ਸੱਪ ਨਾਲ ਯਾਰੀ ਹੈ ਨਜਾਇਜ਼ ਸੰਬੰਧ ਨਾ ਬਣਾ ਲਈ ਕਿਤੇ ਬਾਣੀ ਨੇ ਕਿਹਾ ਤੇ ਕਿੱਥੇ ਪਿਓ ਨੇ ਕਿਹਾ ਬਾਹਲਾ ਔਖਾ ਹੁੰਦਾ ਭਾਈ ਥਾਂ ਥਾਂ ਮੂੰਹ ਨਾ ਮਾਰਦਾ ਫਿਰੀ ਪੁੱਤ ਤੇਰਾ ਵਿਆਹ ਕਰਤਾ ਹੁਣ ਵੇਖੀ ਕਿਤੇ ਸਾਡੀ ਪੱਗ ਨੂੰ ਦਾਗ ਨਾ ਲਾ ਦੀ ਲੈ ਗਿਆਨ ਉਹ ਪੰਕਤੀ ਤੋਂ ਵੀ ਮਿਲਿਆ ਗਿਆਨ ਹੀ ਇੱਥੇ ਦੇ ਦਿੱਤਾ ਜਦੋਂ ਪਿਓ ਨੇ ਕਿਹਾ ਤੇ ਇੱਥੇ ਫਿਰਦੇ ਨੇ ਕਈ ਸਾਡੇ ਵਰਗੇ ਪੰਕਤੀਆਂ ਪੜ੍ਹਦੇ ਰਹੇ ਸ਼ਬਦ ਪੜ੍ਹਦੇ ਰਹੇ ਬਾਣੀ ਪੜ੍ਹਦੇ ਰਹੇ ਬਾਣੀ ਸੁਣਦੇ ਰਹੇ ਤਾਂ ਵੀ ਅੱਖ ਮੈਲੀ ਰਹੀ ਮਨ ਮੈਲਾ ਰਿਹਾ ਪਰ ਇੱਕ ਬੰਦੇ ਨੂੰ ਗਿਆਨ ਜਦੋਂ ਉਹਦੇ ਪਿਓ ਨੇ ਕਿਹਾ ਸੀ ਵੇਖੀ ਪੁੱਤ ਪੱਗ ਨੂੰ ਦਾਗ ਨਾ ਲਾ ਦੀ ਪੁੱਤ ਵੇਖੀ ਕਿਤੇ ਐਵੇਂ ਨਹੀਂ ਫਿਰਦੇ ਰਹੀ ਤਾਂ ਮੂੰਹ ਮਾਰਦੇ ਤੇਰਾ ਵਿਆਹ ਕਰਤਾ ਬਸ ਇੱਥੇ ਹੀ ਠੀਕ ਹੈ ਲੈ ਦਾੜੀਆਂ ਚਿੱਟੀਆਂ ਹੋ ਗਈਆਂ ਅਜੇ ਵੀ ਉੱਥੇ ਹੀ ਹੈ ਆਖੋ ਸਾਰਾ ਇਹ ਕੀ ਹੈ ਇਹ ਗਿਆਨ ਲੈਣ ਦਾ ਜਿਹਨੇ ਲੈਣਾ ਹੈ ਉਹ ਤੇ ਮਨ ਸਮਝਾਵਣ ਕਾਰਨ ਕਸ਼ੂਖ ਪੜੀ ਹੈ ਉਹ ਤੇ ਥੋੜਾ ਜਿਹਾ ਹੀ ਬਹੁਤ ਜਿਹਦੇ ਗੱਲ ਪਕੜ ਜਾਣੀ ਹੈ ਇੰਨੇ ਨਾਲ ਹੀ ਆ ਜਾਣੀ ਜਿਹਦੇ ਨਹੀਂ ਆਉਣੀ ਜਿੰਨਾ ਮਰਜ਼ੀ ਮੱਥਾ ਮਾਰ ਉਹਦੇ ਨਹੀਂ ਪੈਣੀ ਪੱਲੇ। ਮੈਂ ਤੁਹਾਨੂੰ ਕੱਲ ਵੀ ਬੇਨਤੀ ਕੀਤੀ ਸੀ ਜੇ ਗਿਆਨ ਦੇਣ ਦਾ ਵਿਸ਼ਾ ਹੁੰਦਾ ਫਿਰ ਦੁਨੀ ਚੰਦ ਨੂੰ ਵੀ ਦੇ ਦੇਣਾ ਸੀ, ਜੇ ਗਿਆਨ ਦੇਣ ਦਾ ਵਿਸ਼ਾ ਹੁੰਦਾ ਪ੍ਰਿਥੀ ਚੰਦ ਦਾ ਵੈਰ ਸੀ, ਪ੍ਰਿਥੀ ਚੰਦ ਨਾਲ ਗੁਰੂ ਰਾਮਦਾਸ ਜੀ ਦਾ ਵੈਰ ਸੀ, ਕੋਈ ਦਿੱਤਾ ਹੀ ਸੀ ਗਿਆਨ ਪਰ ਉਹਨੇ ਗਿਆਨ ਲਿਆ। ਜੇ ਤੁਸੀਂ ਐਂ ਕਹੋਗੇ ਵੀ ਅਰਜਨ ਦੇਵ ਜੀ ਨੂੰ ਗਿਆਨ ਦੇ ਦਿੱਤਾ ਪ੍ਰਿਥੀ ਚੰਦ ਨੂੰ ਦਿੱਤਾ ਨਹੀਂ, ਫਿਰ ਕਸੂਰ ਕਿਹਦਾ ਹੋਇਆ ਦੇਣ ਵਾਲੇ ਦਾ? ਤੂੰ ਤਰਸ ਕਿਉਂ? ਤੂੰ ਅਰਜਨ ਦੇਵ ਜੀ ਨੂੰ ਦੇ ਦਿੱਤਾ, ਉਹਨਾਂ ਨੂੰ ਨਹੀਂ ਦਿੱਤਾ। ਬਚਿੱਤਰ ਸਿੰਘ ਨੂੰ ਦੇ ਦਿੱਤਾ ਯਾਰ, ਦੁਨੀ ਚੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਥਾਪੜਾ ਦਿੱਤਾ ਹੀ ਨਹੀਂ, ਬਚਿੱਤਰ ਸਿੰਘ ਨੂੰ ਥਾਪੜਾ ਦੇ ਦਿੱਤਾ, ਇਹਦਾ ਮਤਲਬ ਕਿਰਪਾ ਜੇ ਦੁਨੀ ਚੰਦ ਤੇ ਕਰ ਦਿੰਦੇ ਦੁਨੀ ਚੰਦ ਵੀ ਲੜ ਪੈਂਦਾ, ਫਿਰ ਬਚਿੱਤਰ ਸਿੰਘ ਦੀ ਬਹਾਦਰੀ ਕਾਹਦੀ ਹੋਈ ਤੇ ਦੁਨੀ ਚੰਦ ਦੀ ਗਦਾਰੀ ਕਾਹਦੀ ਹੋਈ? ਆਖੋ ਸਤਨਾਮ। ਫਿਰ ਤੇ ਗੁਰੂ ਹੀ ਹੈ, ਇੱਕ ਨੂੰ ਥਾਪੜਾ ਦੇ ਦਿੰਦਾ ਇੱਕ ਨੂੰ ਨਹੀਂ ਦਿੰਦਾ, ਇੱਕ ਤੇ ਕਿਰਪਾ ਕਰ ਦਿੰਦਾ ਇੱਕ ਤੇ ਨਹੀਂ ਕਰਦਾ, ਫਿਰ ਤੇਰੀ ਕਾਹਦੀ, ਤੇਰੀ ਗੱਲ ਕਾਹਦੀ ਹੈ ਵਿੱਚ? ਫਿਰ ਤੇਰੀ ਬਹਾਦਰੀ ਕਿਵੇਂ? ਬਚਿੱਤਰ ਸਿੰਘ ਬਹਾਦਰ ਕਿਵੇਂ ਹੈ ਤੇ ਦੁਨੀ ਚੰਦ ਭੱਜਣ ਵਾਲਾ ਨਿਕਲਦਾ ਉਹ ਕਿਵੇਂ ਨਿਕਲੇਗਾ? ਫਿਰ ਦੁਨੀ ਚੰਦ ਧੋਖਾ ਦਿੰਦਾ ਰਾਤ ਨੂੰ, ਉਹਦਾ ਕਿਵੇਂ ਪਤਾ ਲੱਗੂ? ਅਸਲ ਚ ਇਹ ਦੁਨੀ ਚੰਦ ਤੇ ਬਚਿੱਤਰ ਸਿੰਘ ਤੇ ਗੱਲ ਖੜੀ ਹੈ, ਇੱਕ ਸੁਣ ਗਿਆ ਇੱਕ ਨਹੀਂ ਸੁਣਿਆ। ਸਾਰੀ ਦੀ ਸਾਰੀ ਜੰਗ ਤੈਨੂੰ ਤੇਰੇ ਨਾਲ ਲੜਨੀ ਪਊ, ਬਾਹਰੋਂ ਤੇਰੇ ਚ ਕੋਈ ਕੁਛ ਨਹੀਂ ਪਾ ਸਕਦਾ ਘੋਟ ਕੇ, ਇਹ ਤੇ ਤੇਰੀ ਮਿਹਨਤ ਹੈ। ਸੁਣਾਇਆ ਸਭ ਨੂੰ ਗਿਆ, ਇਹਨੂੰ ਆਪਣੀ ਜ਼ਿੰਦਗੀ ਚ ਲਿਆ ਕੇ ਆਪਣਾ ਗਿਆਨ ਬਣਾ ਲੈ, ਨਹੀਂ ਤੇ ਦੂਜਿਆਂ ਦੇ ਤਜਰਬੇ ਨੇ ਸਾਡਾ ਆਪਣਾ ਕੋਈ ਗਿਆਨ ਨਹੀਂ। ਜਿੰਨਾ ਸੁਣ ਰਹੇ ਹੋ, ਜਿੰਨਾ ਮੈਂ ਸਮਝ ਰਿਹਾ ਸੁਣਾ ਰਿਹਾ, ਇਹ ਮੇਰੇ ਆਪਣੀ ਜ਼ਿੰਦਗੀ 'ਚ ਜੇ ਨਾ ਆਇਆ ਉਹਨਾਂ ਚਿਰ ਮੇਰਾ ਆਪਣਾ ਗਿਆਨ ਨਹੀਂ, ਉਹਨਾਂ ਚਿਰ ਤੇ ਜਾਣਕਾਰੀ ਹੈ ਤੇ ਜਾਣਕਾਰੀ ਦੇ ਰਿਹਾ। ਇਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ। ਸਾਡੀ ਲੜਾਈ ਸਾਡੇ ਨਾਲ ਹੈ, ਸਾਡੀ ਜੰਗ ਸਾਡੇ ਨਾਲ ਹੈ। ਗੁਰੂ ਅਮਰਦਾਸ ਜੀ ਦਾ ਸ਼ਬਦ ਆਪਾਂ ਪੜ੍ਹਦੇ ਸੀ ਨਾ ਵੀ ਲੋਕਾਂ ਨੂੰ ਦੁਨੀਆ ਸਮਝਾਉਂਦੀ ਤੇ ਹੈ, ਕਦੋਂ ਉਹ ਸਮਝਾਇਆ ਜਾਏ? ਮੇਰੇ ਖਿਆਲ ਸ਼ਬਦ ਇਦਾਂ ਸੀ, ਮੇਰੇ ਪੰਗਤੀ ਪਹਿਲੀ ਵਿਸਰ ਗਈ, ਬਈ ਲੋਕਾਂ ਨੂੰ ਮੂਰਖ ਲੋਕ ਸਮਝਾਈਏ, ਦੁਨੀਆ ਨੂੰ ਸਮਝਾਉਂਦੇ ਤੇ ਹੈ ਆ ਲੋਕ, ਕਦੋਂ ਸਮਝਾਇਆ ਜਾਏ? ਕਹਿੰਦੇ ਸਮਝਾ ਨਹੀਂ ਸਕਦੇ ਤੁਸੀਂ ਕਿਸੇ ਨੂੰ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਸਮਝਣਾ ਜਿਹੜਾ ਚਾਹੁੰਦਾ ਉਹੀ ਸਮਝ ਸਕਦਾ, ਉਹੀ ਸਮਝ ਸਕਦਾ, ਹੋਰ ਨਹੀਂ ਕੋਈ ਸਮਝ ਸਕਦਾ। ਮਨਮੁਖ ਲੋਕ ਸਮਝਾਈਏ, ਪੰਗਤੀ ਹੈ ਪੂਰੀ, ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ? ਕਹਿੰਦੇ ਤੁਹਾਨੂੰ ਕੀ ਲੱਗਦਾ ਵੀ ਜੇ ਮਨਮੁਖ ਬੰਦੇ ਨੂੰ ਤੁਸੀਂ ਸਮਝਾਉਣਾ ਚਾਹੋਗੇ ਸਮਝਾ ਦੋਗੇ? ਕਹਿੰਦੇ ਨਹੀਂ ਸਮਝਾ ਸਕਦੇ। ਆ ਵੇਖੋ ਇੱਕ ਵਾਰੀ ਪੂਰਾ ਸੁਣ ਲਓ, ਪੜੋ ਪੜੋ। ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ? ਮਨਮੁਖ ਰਲਾਇਆ ਨਾਰ ਲੈ ਪਏ ਕਿਰਤ ਫਿਰਾਏ। ਲਿਵ ਧਾਤ ਦੋਇ ਰਹਾ ਹੈ ਹੁਕਮੀ ਕਰ ਕਮਾਏ। ਭਾਵੇਂ ਤੇ ਮਾਲਕ ਨਾਲ ਲਿਵ ਲਾਉਣ ਵਾਲਾ ਰਾਹ ਚੁਣ ਲਓ, ਭਾਵੇਂ ਤੇ ਜੁੜਨ ਵਾਲਾ ਇੱਕ ਮਾਇਆ ਵਾਲਾ ਰਾਹ ਹੈ, ਪਦਾਰਥਵਾਦੀ ਰਾਹ ਹੈ, ਦੋਨਾਂ ਚੋਂ ਜਿਹੜਾ ਮਰਜ਼ੀ ਚੁਣ ਲਓ। ਕਹਿੰਦੇ ਤੂੰ ਚੁਣ ਲੈ, ਤੂੰ ਵੇਖ ਲੈ ਕਿੱਧਰ ਨੂੰ ਤੁਰਨਾ। ਰਾਹ ਦੋਵੇਂ ਹੀ ਨੇ, ਮਟੀਰੀਅਲ ਵਾਲਾ ਵੀ ਹੈ ਜਿੱਧਰ ਨੂੰ ਸੁਰਤ ਖਿੱਚੀ ਜਾਂਦੀ ਹੈ, ਤੇ ਦੂਜਾ ਰਾਹ ਸੱਚ ਵਾਲਾ ਵੀ ਹੈ, ਤੂੰ ਵੇਖ ਜਿਹੜੇ ਰਾਹ ਤੇ ਤੁਰਨਾ। ਪਰ ਮਨਮੁਖ ਨੂੰ ਨਹੀਂ ਸਮਝਾ ਸਕਦਾ ਤੂੰ। ਅੱਗੇ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਇਹਦੀ ਲੋੜ ਹੈ ਆਪਣਾ ਮਨ, ਆਪਣੇ ਤੇ ਗੱਲ ਕਰੀਏ। ਹੁਣ ਅਗਲਾ ਕਹਿੰਦਾ ਯਾਰ ਜੇ ਗਿਆਨ ਕਿਸੇ ਨੂੰ ਅਸੀਂ ਦੇ ਹੀ ਨਹੀਂ ਸਕਦੇ ਤੇ ਗਿਆਨ ਦਾ ਫਾਇਦਾ ਕੀ ਹੈ? ਵੀ ਜੇ ਮੈਂ ਬਾਣੀ ਪੜ੍ਹ ਕੇ ਕਿਤਾਬਾਂ ਪੜ੍ਹ ਕੇ ਕਿਸੇ ਨੂੰ ਗਿਆਨ ਦੇ ਨਹੀਂ ਸਕਦਾ ਤੇ ਗਿਆਨ ਦਾ ਫਾਇਦਾ ਕੀ ਹੈ? ਗਿਆਨ ਦਾ ਫਾਇਦਾ ਸਾਡੇ ਆਪਣੇ ਲਈ ਹੈ, ਗਿਆਨ ਕਿਸੇ ਲਈ ਨਹੀਂ ਹੁੰਦਾ, ਗਿਆਨ ਆਪਣੇ ਆਪ ਲਈ ਹੁੰਦਾ ਹੈ, ਲੋਕਾਂ ਲਈ ਗਿਆਨ ਨਹੀਂ ਹੁੰਦਾ। ਜਦੋਂ ਮੈਨੂੰ ਪਤਾ ਲੱਗ ਗਿਆ ਵੀ ਆਹ ਬੰਦਾ ਮੇਰੇ ਤੋਂ ਸਮਝਦਾ ਨਹੀਂ, ਬਸ ਫਿਰ ਮੈਂ ਆਪਣੇ ਮਨ ਨੂੰ ਸਮਝਾ ਲੈਣਾ। ਪਹਿਲਾਂ ਤਾਂ ਮੈਂ ਉਹਨੂੰ ਸਮਝਾਉਣਾ, ਸਮਝਾਈ ਜਾਣਾ, ਨਾ ਸਮਝਿਆ ਫਿਰ ਆਪਣੇ ਆਪ ਨੂੰ ਸਮਝਾਉਣਾ ਵੀ ਹੁਣ ਇਹਦੇ ਨਾਲ ਡੀਲ ਕਿੱਦਾਂ ਕਰੀਏ। ਆਖੋ ਸਤਨਾਮ। ਹੁਣ ਇਹਦੇ ਨਾਲ ਵਰਤੀਏ ਕਿੱਦਾਂ? ਜੇ ਅਗਲਾ ਨਹੀਂ ਸਮਝਿਆ ਤੇ ਆਪ ਸਮਝ ਜਾਓ, ਬਸ ਪਹਿਲਾਂ ਤੇ ਅਗਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਗੱਲ ਕਰਾਂਗੇ ਅਗਲੇ ਨਾਲ। ਜੇ ਅਗਲਾ ਨਹੀਂ ਸਮਝਿਆ ਪਹਿਲਾਂ ਉਹਨੂੰ ਸਮਝਾਵਾਂਗੇ, ਜੇ ਉਹ ਨਾ ਸਮਝਿਆ ਫਿਰ ਆਪਣੇ ਮਨ ਨੂੰ ਸਮਝਾ ਲਾਂਗੇ। ਬਸ ਫਿਰ ਮਨ ਸਮਝਾ ਲਾਂਗੇ ਐਦਾਂ ਕਈ ਭੈਣਾਂ ਨੇ ਕੀਤਾ ਨਹੀਂ ਭਲਾ ਪਹਿਲਾਂ ਤੇ ਘਰ ਛੱਡ ਦੇ ਵੇ ਭਾਈ ਛੱਡ ਦੇ ਤੂੰ ਸ਼ਰਾਬ ਛੱਡ ਦੇ ਕਿਉਂ ਕਿਉਂ ਤੱਤਿਆ ਤੰਗ ਕਰਦਾ ਤੂੰ ਮੈਨੂੰ ਕਹਿੰਦੀਆਂ ਨੇ ਬੀਬੀਆਂ ਘਰ ਵਾਲੇ ਨੂੰ ਵੀ ਹਟ ਜਾ ਜਦੋਂ ਨਹੀਂ ਪੀਂਦਾ ਹਟਦਾ ਹੀ ਨਹੀਂ ਫਿਰ ਆਪਣਾ ਹੀ ਮਨ ਸਮਝਾ ਲੈਂਦੇ ਵੀ ਇਹ ਤੇ ਹੁਣ ਹੈ ਹੀ ਇਹੋ ਜਿਹਾ ਹੁਣ ਕੱਟ ਲੈ ਜੇ ਇਹ ਚੀਜ਼ ਲੱਗ ਆਪਣੇ ਮਨ ਨੂੰ ਸਮਝਾ ਲੈਂਦੀਆਂ ਫਿਰ ਇਹ ਨਹੀਂ ਬਦਲਦਾ ਹੁਣ ਮੈਂ ਵੇਖਣਾ ਵੀ ਮੇਰੇ ਬੱਚੇ ਤਿੰਨ ਚਾਰ ਨੇ ਮੈਂ ਕੱਟਣੀ ਤੇ ਪਊ ਨਾ ਹੁਣ ਮੈਨੂੰ ਫਿਰ ਆਪਣਾ ਮਨ ਸਮਝਾ ਲੈ ਅਸਲ 'ਚ ਤੁਹਾਡਾ ਗਿਆਨ ਤੁਹਾਨੂੰ ਸਮਝਾਉਣ ਦੇ ਕੰਮ ਆਉਂਦਾ ਅਗਲੇ ਦੀ ਤੇ ਮਰਜ਼ੀ ਨਹੀਂ ਲੈਂਦਾ ਫਿਰ ਸਾਨੂੰ ਤੇ ਤਜਰਬਾ ਹੋਊਗਾ ਹੁਣ ਇਹਦੇ ਨਾਲ ਡੀਲ ਕਿਵੇਂ ਕਰੀਏ ਤੇ ਇਹੋ ਜਿਹੀ ਹੈ ਫਿਰ ਹੁਣ ਅਸੀਂ ਫਿਰ ਕੀ ਕਰੀਏ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਨੇ ਵੇਖ ਲਿਆ ਵੀ ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸ਼੍ਰੀ ਚੰਦ ਸਮਝਦਾ ਨਹੀਂ ਸਾਡੀ ਗੱਲ ਕਹਿੰਦੇ ਛੱਡੋ ਪਰੇ ਫਿਰ ਇਹਨੂੰ ਲੈਣੇ ਨਾਲ ਗੱਲ ਕਰਦੇ ਹਾਂ ਲੈਣਾ ਗਿਆਨ ਲੈਂਦਾ ਨਹੀਂ ਲੈਂਦਾ ਹੁਣ ਇਹਦੇ ਨਾਲ ਇੱਦਾਂ ਹੀ ਵਰਤਾਂਗਾ ਪਰ ਇੱਕ ਗੱਲ ਦੇਖ ਲਓ ਕਮਾਲ ਦੀ ਧੱਕਾ ਨਹੀਂ ਗੁਰੂ ਨਾਨਕ ਸਾਹਿਬ ਨੇ ਕੀਤਾ ਸ਼੍ਰੀ ਚੰਦ ਨਾਲ ਵਿਚਾਰ ਉਹਦੇ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਜਦੋਂ ਮਹਾਰਾਜ ਉਦਾਸੀਆਂ ਤੋਂ ਮੁੜ ਕੇ ਆਏ ਆਉਂਦਿਆਂ ਨੂੰ ਧੂਣੇ ਧਾਣੇ ਲਾ ਕੇ ਬਹਿ ਗਿਆ ਜਟਾਵਾਂ ਵਧਾ ਲਈਆਂ ਲੰਗੋਟ ਪਾ ਲਿਆ ਸਵਾਹ ਸਿਰ 'ਚ ਪਾ ਲਈ ਕਹਿਣਾ ਮੰਨਿਆ ਨਾ ਦਿਲ ਦਾ ਖੋਟਾ ਹੋ ਗਿਆ ਬਾਣੀ ਦੀ ਪੰਕਤੀ ਪੜ੍ਹਦਿਆਂ ਨੂੰ ਇੱਕ ਵਾਰ ਪੜ੍ਹ ਲਓ ਆਹ ਪੂਰਾ ਵੈਸੇ ਕਰਾਂਗੇ ਮਨਮੁੱਖ ਲੋਕ ਸਮਝਾਈਏ ਪਰ ਆਹ ਆਹ ਇੱਕ ਵਾਰੀ ਜਰਾ ਸੁਣਿਓ ਪੁੱਤਰੀ ਕੌਲ ਨਾ ਪਾਲਿਓ ਪੀਰੋਂ ਕੰਨ ਪੁੱਤਰੀ ਕੌਲ ਨਾ ਪਾਲਿਓ ਪਰ ਪੀਰੋ ਕੰਨ ਮੁਰਟੀ ਐ ਦਿਲ ਖੋਟੈ ਆਕੀ ਫਿਰ ਨਾ ਬਨ ਪਾਰਿਓ ਚਾਇਨ ਛੱਟੀਏ ਕਹਿੰਦੇ ਸ਼੍ਰੀ ਚੰਦ ਦਿਲ ਦਾ ਖੋਟਾ ਸੀ ਪੁੱਤਰਾਂ ਨੇ ਕਹਿਣਾ ਨਹੀਂ ਮੰਨਿਆ ਲੈਣਾ ਜੀ ਬਣ ਗਏ ਬਖਸ਼ਿਸ਼ ਤੇ ਲੈਣਾ ਜੀ ਨੂੰ ਪ੍ਰਾਪਤ ਹੋਈ ਸ਼੍ਰੀ ਚੰਦ ਦਿਲ ਦਾ ਖੋਟਾ ਹੀ ਰਿਹਾ ਕੰਮ ਸਾਰੇ ਉਹ ਕਰਦਾ ਸੀ ਜਿੱਧਰੋਂ ਗੁਰੂ ਸਾਹਿਬ ਰੋਕਦੇ ਸੀ ਪੱਗ ਬਤਾਣਾ ਆਪਣਾ ਕੀ ਕਮਾਣ ਆਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪੱਤ ਗਵਾਈ ਸਾਰੇ ਪੁੱਠੇ ਕੰਮ ਕਰਦਾ ਮਾਰ ਨੇ ਕਿਹਾ ਸੀ ਧੂਣੇ ਨਹੀਂ ਲਾਉਣੇ ਲਾਉਂਦਾ ਸੀ ਮਾਰ ਨੇ ਕਿਹਾ ਸੀ ਨੰਗੇ ਤੁਰੇ ਫਿਰਦੇ ਆ ਉਹ ਵੀ ਫਿੱਦੀ ਫਿਰਦਾ ਸੀ ਗੁਰੂ ਸਾਹਿਬ ਤੋਂ ਸਾਰੇ ਕੰਮ ਉਲਟ ਕੀਤੇ ਜੋ ਬਾਣੀ 'ਚ ਲਿਖਿਆ ਇਹਦੂ ਉਲਟ ਚੱਲਦਾ ਸੀ ਸ਼੍ਰੀ ਚੰਦ ਸਾਰੇ ਕੰਮ ਉਲਟ ਕੀਤੇ ਗੁਰੂ ਨਾਨਕ ਦੇ ਕਹਿਣੇ 'ਚ ਨਹੀਂ ਚੱਲ ਸਕਿਆ ਹੁਣ ਜਦੋਂ ਮਹਾਰਾਜ ਨੇ ਵੇਖਿਆ ਵੀ ਮੇਰਾ ਪੁੱਤ ਹੈ ਨਹੀਂ ਸਮਝਦਾ ਫਿਰ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਚੰਗਾ ਭਾਈ ਤੇਰੀ ਮਰਜ਼ੀ ਹੈ ਕੋਈ ਉੱਥੇ ਕਿਤੇ ਇਤਿਹਾਸ ਨਹੀਂ ਲਿਖਿਆ ਵੀ ਸ਼੍ਰੀ ਚੰਦ ਤੇ ਡਾਂਗ ਚੁੱਕ ਲਈ ਗੁਰੂ ਨਾਨਕ ਨੇ ਵੀ ਖੜ ਜਾ ਤੈਨੂੰ ਮੈਂ ਦੱਸਦਾ ਬਦਲ ਦਾਂਗ ਨਹੀਂ ਤੂੰ ਇਹ ਕਿਤੇ ਨਹੀਂ ਲਿਖਿਆ ਕਹਿੰਦੇ ਤੇਰੀ ਮਰਜ਼ੀ ਹੈ ਮੇਰਾ ਪੁੱਤ ਤੇ ਲੈਣਾ ਹੈ ਮੇਰਾ ਪੁੱਤ ਤੇ ਲੈਣਾ ਹੈ ਜਿਹੜਾ ਮੇਰੀ ਗੱਲ ਸੁਣਦਾ ਪਿਉਂਦ ਕਰਨਾ ਹੈ ਇਹਨੂੰ ਕਰ ਦਿਆਂਗੇ ਇਹ ਤੇ ਪਿਉਂਦ ਹੁੰਦੀ ਹੈ ਨਾ ਜੰਮੇ ਸਾਡੇ ਨੇ ਪਿਉਂਦ ਐਕਟਰਾਂ ਨੇ ਚਾੜਦੀ ਲੈ ਕਰ ਲਓ ਗੱਲ ਅਗਲੇ ਬੰਬੇ ਬੈਠੀ ਚਾੜ ਕੇ ਪਿਉਂਦ ਸਾਡੇ ਨਿਆਣਿਆਂ ਤੇ ਆ ਪੈਂਦੀ ਬੇਰੀਆਂ ਨਹੀਂ ਹੁੰਦੀਆਂ ਲਾਈਆਂ ਲਾਈਆਂ ਸੀ ਵਿੱਚ ਉਹਦੇ ਹੋਰ ਹੀ ਜਦੋਂ ਪਿਉਂਦ ਚੜ ਜਾਂਦੀ ਹੈ ਉਹ ਹੋਰ ਹੀ ਕੁਝ ਹੋ ਜਾਂਦਾ ਹੈ ਸਰੀਰ ਤੇ ਮਾਂ ਪਿਓ ਦੇ ਸੰਬੰਧ ਤੋਂ ਬਣਿਆ ਪਰ ਮਾਈਂਡ ਹੈ ਜਿਹੜਾ ਉਹ ਬਦਲ ਗਿਆ ਪਿਉਂਦ ਕਰਤਾ ਆ ਸਾਡੇ ਪਿੱਛੇ ਜੇ ਜਥੇਦਾਰ ਦਾ ਬਿਆਨ ਆਇਆ ਕਹਿੰਦਾ ਸਿੱਖਾਂ ਦੀ ਗਿਣਤੀ ਘਟਦੀ ਜਾਂਦੀ ਹੈ ਤੇ ਹਰੇਕ ਸਿੱਖ ਨੂੰ ਬੇਨਤੀ ਹੈ ਵੀ ਤਿੰਨ ਤਿੰਨ ਚਾਰ ਚਾਰ ਬੱਚੇ ਹੋਣੇ ਚਾਹੀਦੇ ਐਦਾਂ ਕਹਿੰਦਾ ਤੇ ਮੈਂ ਉਸ ਵੇਲੇ ਵੀ ਕਿਹਾ ਸੀ ਪਹਿਲਾਂ ਤੇ ਤੂੰ ਇਹ ਦੱਸ ਵੀ ਜਨਸੰਖਿਆ ਵਧਣ ਨਾਲ ਸਿੱਖੀ ਵੱਧ ਜੂ ਪਾਪੂਲੇਸ਼ਨ ਵਧਣ ਨਾਲ ਸਿੱਖੀ ਵੱਧ ਜੂ ਹੁਣ 50 ਨਸ਼ਾ ਪੈ ਪੀ ਕੇ ਡਿੱਗੇ ਪਏ ਐ ਫਿਰ 100 ਡਿੱਗੇ ਪਏ ਹੋਇਆ ਕਰਨਗੇ ਇਸ ਗੱਲ ਦੀ ਗਰੰਟੀ ਲੈ ਵੀ ਇਹ ਸਿੱਖ ਬਣਨਗੇ ਜੰਮ ਤੇ ਲੈਣਗੇ ਲੋਕ ਕਿਉਂ ਵੀ ਜੰਮ ਲੈਣਗੇ ਕਿ ਨਹੀਂ ਆ ਸਿਰਜਿਆ ਤੇ ਮਾਰ ਦਿਓ ਮੁੜ ਕੇ ਕਹਿੰਦੇ ਰੱਬ ਦੇ ਦਾਤ ਹੈ ਜੰਮਦੇ ਤੁਸੀਂ ਆ ਪਿੱਛੇ ਜੇ ਮੈਂ ਹੋਰ ਸੁਣੋ ਇੱਕ ਮਿੰਟ ਲਈ ਹੋਰ ਸੁਣੋ ਇੱਕ ਗੱਲ ਹੋਰ ਸੁਣੋ ਇਸ ਗੱਲ ਦਾ ਬੜਾ ਰੱਪੜ ਪੈ ਗਿਆ ਵੀ ਮੈਂ ਆਹ ਗੱਲ ਕਹੀ ਸਟੇਜ ਤੇ ਵੀ ਦੁਨੀਆ ਬਣਾਉਣੀ ਹੈ ਕਿ ਨਹੀਂ ਬਣਾਉਣੀ ਇਹ ਤੁਹਾਡੇ ਹੱਥ ਹੈ ਕਹਿੰਦੇ ਲੈ ਇਹ ਤੇ ਕਹਿੰਦੇ ਰੱਬ ਹੈ ਹੀ ਕੁਛ ਨਹੀਂ ਵੀ ਰੱਬ ਤੇ ਹੈ ਹੀ ਨਹੀਂ ਬੰਦੇ ਦੇ ਹੱਥ ਕਿਵੇਂ ਹੋਇਆ ਸਾਰਾ ਕੁਛ ਦੁਨੀਆ ਬਣਾਉਣ ਦਾ ਮਤਲਬ ਇਹ ਨਹੀਂ ਬ੍ਰਹਿਮੰਡ ਬਣਾਉਣਾ ਵੀ ਸੂਰਜ ਤੈਂ ਬਣਾਉਣਾ ਹੈ ਚੰਦਰਮਾ ਤੈਂ ਬਣਾਉਣਾ ਹੈ ਗੱਲ ਕਾਹਦੀ ਹੈ ਗੱਲ ਹੈ ਪਾਪੂਲੇਸ਼ਨ ਦੀ ਗੱਲ ਹੈ ਜਨਸੰਖਿਆ ਆਹ ਜਿਹੜੀ ਗਿਣਤੀ ਹੈ ਇਹ ਬਣਾਉਣੀ ਹੈ ਕਿ ਨਹੀਂ ਬਣਾਉਣੀ ਇਹ ਬੰਦੇ ਦੇ ਹੱਥ ਹੈ ਇਹ ਤੁਹਾਡੇ ਹੱਥ ਹੈ ਤੇ ਨਾਲ ਮੈਂ ਕਿਹਾ ਇਹ ਇਹ ਪਿੱਛੇ ਜੇ ਕਿਹਾ ਕਿੰਨੀ ਜਿਉਣੀ ਹੈ ਇਹ ਵੀ ਤੇਰੇ ਹੱਥ ਹੈ ਕਿੱਦਾਂ ਦੀ ਜਿਉਣੀ ਹੈ ਇਹ ਵੀ ਤੇਰੇ ਹੱਥ ਹੈ ਕਿੰਨੀ ਪਾਪੂਲੇਸ਼ਨ ਚਾਹੀਦੀ ਹੈ ਇਹ ਵੀ ਤੇਰੇ ਹੱਥ ਹੈ ਤੇ ਪਿੱਛੇ ਜੇ ਮੈਂ ਭਵਾਨੀਗੜ੍ਹ ਕਹਿੰਦਾ ਮੈਂ ਕਿਹਾ ਮੀਂਹ ਪਵਾਉਣਾ ਇਹ ਵੀ ਤੇਰੇ ਹੱਥ ਹੈ ਉਹ ਕਹਿੰਦੇ ਵੀ ਆਹ ਤੇ ਜਮੇ ਹੀ ਉਲਟ ਪੁਲਟ ਗੱਲ ਕਰੀ ਜਾਂਦੇ ਵੀ ਮੀਂਹ ਵੀ ਬੰਦਾ ਪਵਾਉਂਦਾ ਫਿਰ ਤੇ ਬਰਾਬਰ ਹੈ ਹੀ ਕੋਈ ਚੀਜ਼ ਨਹੀਂ ਵੀ ਤੇ ਗੱਲਾਂ ਹੀ ਉਲਟ ਪੁਲਟ ਕਰਦੇ ਸਾਰੀਆਂ ਪਰ ਮੈਂ ਤੁਹਾਨੂੰ 2 ਕੁ ਮਿੰਟ ਵਿੱਚ ਦੱਸਦਾ ਗੱਲ ਸਮਝ ਆ ਜਾਊ ਜ਼ਿਆਦਾ ਵਿਸਥਾਰ ਤੇ ਨਹੀਂ ਕਰਾਂਗਾ ਕਿਉਂਕਿ ਪਿੱਛੇ ਜੇ ਦੀਵਾਨਾਂ 'ਚ ਗੱਲ ਬਹੁਤ ਹੋਈ ਹੈ ਤਾਂ ਕਰਕੇ ਲੰਮੀ ਗੱਲ ਕਰਨ ਦਾ ਫਾਇਦਾ ਨਹੀਂ ਹੁਣ ਮੈਂ ਇਹ ਗੱਲ ਸਟੇਜ ਤੇ ਇੱਕ ਦਫਾ ਕਹੀ ਪਹਿਲੀ ਗੱਲ ਤੇ ਆ ਜਿਹੜੀ ਕਰ ਰਹੇ ਹਾਂ ਉਹ ਪੂਰੀ ਕਰਦੇ ਹਾਂ ਵੀ ਜਨਸੰਖਿਆ ਵਧਣ ਨਾਲ ਬੱਚੇ ਚਾਰ ਚਾਰ ਪੈਦਾ ਕਰਨ ਨਾਲ ਸਿੱਖੀ ਵੱਧ ਜੂ ਸਿੱਖੀ ਦਾ ਤਨ ਨਾਲ ਕੀ ਸੰਬੰਧ ਹੈ ਇਹਦਾ ਸੰਬੰਧ ਹੈ ਮਾਈਂਡ ਨਾਲ ਮਨ ਨਾਲ ਜਿਹੜਾ ਪਹਿਲਾਂ 2.5 ਕਰੋੜ ਹੈ ਇਹਨਾਂ ਨੂੰ ਤੇ ਸਿੱਖ ਬਣਾ ਦਈਏ ਪੱਕੇ ਇਹਨਾਂ ਨੂੰ ਤੇ ਬਣਾ ਦਈਏ ਇਹ ਤੇ ਪਿਉਂਦ ਕਰਨਾ ਹੈ ਇਹ ਤੇ ਜ਼ਰੂਰੀ ਨਹੀਂ ਜੰਮ ਕੇ ਹੀ ਪਿਉਂਦ ਹੋਊ ਇਹੋ ਜੇ ਵਧੀਆ ਵਧੀਆ ਕੰਮ ਕਰੋ ਲੋਕ ਤੁਹਾਡੇ ਤੋਂ ਆਪੇ ਹੀ ਪ੍ਰਭਾਵਿਤ ਹੋ ਕੇ ਤੁਹਾਡੇ ਕੋਲ ਆ ਜਾਣ ਵੀ ਸਾਨੂੰ ਪਿਉਂਦ ਚਾੜ ਦਿਓ ਜੰਮੇ ਕਿਸੇ ਦੇ ਹੋਣ ਬਣ ਆਪੇ ਹੀ ਸਿੱਖ ਜਾਣ ਆਪੇ ਹੀ ਆ ਜਾਣ ਨਾ ਕਿਸੇ ਨੂੰ ਧੱਕੇ ਨਾਲ ਮੁਸਲਮਾਨ ਤੋਂ ਸਿੱਖ ਬਣਾਉਣਾ ਹੈ ਨਾ ਹਿੰਦੂਆਂ ਤੋਂ ਸਿੱਖ ਬਣਾਉਣਾ ਹੈ ਕਈ ਬੰਦੇ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਆਪੇ ਹੀ ਸਿੱਖ ਬਣ ਗਏ ਜੰਮੇ ਹਿੰਦੂਆਂ ਨੇ ਸੀ ਬਣ ਗਏ ਸਿੱਖ ਤੇ ਕਈ ਸਿੱਖਾਂ ਦੇ ਨਿਆਣੇ ਮੁਸਲਮਾਨ ਬਣ ਗਏ ਕਈ ਸਿੱਖ ਈਸਾਈ ਬਣ ਗਏ ਹੁਣ ਆਪਾਂ ਜੰਮਦੇ ਰਹਿ ਜਾਈਏ ਚਾਰ ਚਾਰ ਨਿਆਣੇ ਹੋ ਜਾਣ ਮੁੜ ਕੇ ਤੇ ਮੁੜ ਕੇ ਅਗਲੇ ਈਸਾਈ ਆ ਕੇ ਆਪਣੇ ਬਣਾ ਕੇ ਤੁਰ ਜਾਣ ਤੇ ਜਥੇਦਾਰ ਨੂੰ ਪੁੱਛਦੇ ਪੁੱਛੀਏ ਵੀ ਆਹ ਲੈ ਦੱਸ ਨਾਲੇ ਤੇ ਪਾਪੂਲੇਸ਼ਨ ਵੱਧ ਗਈ ਘਰ ਵੀ ਵੰਡ ਕੇ ਲੈ ਗਿਆ ਤੇ ਗਾਂ ਬਣ ਗਿਆ ਈਸਾਈ ਜ਼ਿੰਮੇਵਾਰੀ ਚੱਕਣਾ ਸਿੱਖੋ ਗਗਲਾ ਸਰਸੇ ਵਾਲੇ ਦੇ ਜਾ ਵੜੇ ਵੀ ਧੰਨ ਧੰਨ ਸਤਿਗੁਰੂ ਤੇ ਰਹੀ ਆ ਗਿਆ ਤੇ ਤੂੰ ਬੈਠਾ ਰਹੀ ਤੇ ਕੀ ਪਤਾ ਕਿਹੜਾ ਜੰਮ ਪੈਣਾ ਮੋਟਰਸਾਈਕਲ ਵਾਲਾ ਇੱਕ ਕਿਹੜਾ ਇੱਕ ਤੋਂ ਕਿਹੜਾ ਹੋਰ ਆ ਜੇ ਕੋਈ ਕੀ ਪਤਾ ਲੱਗਦਾ ਇੱਥੇ ਨਿਤ ਨਿਤ ਜੰਮਣੇ ਨੇ ਕੋਈ ਨਾ ਕੋਈ ਆਇਆ ਹੀ ਰਹਿਣਾ ਇੱਥੇ ਪਾਪੂਲੇਸ਼ਨ ਵਧਣ ਨਾਲ ਸਿੱਖੀ ਵਧੇਗੀ ਸਿੱਖੀ ਦਾ ਸੰਬੰਧ ਤਨ ਨਾਲ ਹੈ ਬਾਡੀ ਨਾਲ ਹੈ ਸਰੀਰ ਨਾਲ ਹੈ ਸਰੀਰ ਜ਼ਿਆਦਾ ਹੋਣਗੇ ਤਾਂ ਸਿੱਖੀ ਕਮਾਈ ਜਾਂਦੀ ਹੈ ਗੁਰੂ ਨਾਨਕ ਨੇ ਜਿੱਦਣ ਜਨੇਊ ਤੋਂ ਜਵਾਬ ਦਿੱਤਾ ਸੀ ਗੁਰੂ ਨਾਨਕ ਦੇ ਨਾਲ ਕਿੰਨੇ ਬੰਦੇ ਸੀ ਭਲਾ ਹੋਰ ਬੋਲੋ ਬੋਲੋ ਪਿਆਰਿਓ ਕਿੰਨੇ ਕੁ ਬੰਦੇ ਸੀ ਇਕੱਲੇ ਸੀ ਇਕੱਲੇ ਇਕੱਲਾ ਹੀ ਤੁਰ ਪੈਂਦਾ ਬੰਦਾ ਇਹ ਥੋੜ੍ਹਾ ਇੰਨੇ ਬੰਦੇ ਹੋਣਗੇ ਫਿਰ ਤੁਰਾਂਗੇ ਇੰਨੇ ਇਕੱਠੇ ਹੋਣਗੇ ਫਿਰ ਆਵਾਂਗੇ ਉਹ ਤੇ ਇਕੱਲਾ ਹੀ ਤੁਰ ਪੈਂਦਾ ਬੰਦਾ ਹਿੰਮਤ ਚਾਹੀਦੀ ਹੈ ਜੁਰਤ ਚਾਹੀਦੀ ਹੈ ਪੈਸ਼ਨ ਚਾਹੀਦਾ ਅੰਦਰ ਸਪਿਰਿਟ ਚਾਹੀਦਾ ਅੰਦਰ ਜੋਸ਼ ਚਾਹੀਦਾ ਉਹਦੇ ਬਾਅਦ ਗਿਣਤੀ ਦੀ ਗੱਲ ਥੋੜ੍ਹਾ ਹੁੰਦੀ ਵੀ ਇੰਨੇ ਬੰਦੇ ਆਵਾਂਗੇ ਫਿਰ ਕਰਾਂਗੇ ਇੰਨੇ ਹੋਣਗੇ ਇਕੱਠੇ ਫਿਰ ਹੋ ਐ ਨਹੀਂ ਹੁੰਦਾ ਬਸ ਤੁਰ ਪਓ ਹੁਣ ਮੈਂ ਜਿਹੜੀ ਗੱਲ ਕਰਦਾ ਸੀ ਵੀ ਦੁਨੀਆ ਬਣਾਉਣੀ ਕਿ ਨਹੀਂ ਬਣਾਉਣੀ ਹੁਣ ਮੈਨੂੰ ਦੱਸਿਓ ਸਿੰਘੋ ਜਰਾ ਕੁ ਜਵਾਬ ਦਿਓ ਪਿਆਰਿਓ ਬਈ ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ ਆਮ ਹੀ ਸੀ ਘਰਾਂ ਦੇ ਵਿੱਚ ਵੀ ਹਰੇਕ ਦੇ 10 ਬੱਚੇ 8 ਬੱਚੇ 12 ਬੱਚੇ ਆਮ ਹੀ ਹੁੰਦੇ ਸੀ ਨਾ ਕਿਉਂ ਪਿਆਰਿਓ ਏਦਾਂ ਹੀ ਸੀ ਨਾ 5 ਭਰਾ 4 ਭੈਣਾਂ 9 ਨਿਆਣੇ 7 ਭੈਣਾਂ 5 ਭਰਾ 12 ਬੱਚੇ 13 ਬੱਚੇ ਇਹ ਤੇ ਹੁਣ ਕਹਿੰਦੇ ਹਮ ਦੋ ਹਮਾਰੇ ਦੋ ਉਦੋਂ ਕਹਿੰਦੇ ਹਮ ਦੋ ਹਮਾਰੇ 12 ਇਹ ਤੇ ਕਹਿੰਦੇ ਹਮ ਦੋ ਹਮਾਰੇ 14 ਹੁਣ ਸੁਣੋ ਆਹ ਗੱਲ ਸੁਣਿਓ ਧਿਆਨ ਨਾਲ ਲੱਤਾਂ ਤੇ ਭਾਰ ਚੱਕੋ ਜ਼ਿੰਮੇਵਾਰੀਆਂ ਚੱਕੋ ਸਟਰੋਂਗ ਹੋਵੋ ਸਾਰਾ ਕੁਝ ਰੱਬ ਤੇ ਸਿੱਟ ਕੇ ਸਰਨਾ ਨਹੀਂ ਤੇਰਾ ਏਦਾਂ ਕੱਲ ਬਣਨੀ ਨਹੀਂ ਆਹ ਗੱਲ ਨੂੰ ਸਮਝੋਗੇ ਤੇ ਦਿਮਾਗ 'ਚ ਆਊ ਚੰਗੀ ਤਰ੍ਹਾਂ ਵੇਖੋ ਰੱਬ ਕਿੰਨੀਆਂ ਦਾਤਾਂ ਦਿੰਦਾ ਸੀ ਬਈ ਬੜੀਆਂ ਹੀ ਦਾਤਾਂ ਦਿੰਦਾ ਸੀ ਐਂ ਕਹੋਗੇ ਪੁਰਾਣਾ ਜੇ ਕੋਈ ਬਜ਼ੁਰਗ ਇੱਥੇ ਬੈਠਾ ਹੋਵੇ ਰੱਬ ਨੇ ਜੀ 12 ਦਾਤਾਂ ਦਿੱਤੀਆਂ ਸੀ ਸਾਨੂੰ ਤੇ 12 ਬੱਚੇ ਸੀ ਸਾਡੇ ਅੱਛਾ ਬਾਪੂ ਤੈਨੂੰ ਬਹੁਤ ਦਾਤਾਂ ਦਿੱਤੀਆਂ ਰੱਬ ਨੇ ਹੈ ਵੀ 12 ਦਾਤਾਂ ਇੰਨੀਆਂ ਕਹਿੰਦਾ ਹਾਂ 12 ਦਾਤਾਂ ਤੇ ਅੱਜ ਵਾਲਾ ਜਿਹੜਾ ਨਿਆਣਾ ਉਹਦਾ ਪੁੱਤ ਉਹ ਕਹਿੰਦਾ ਆ ਦੋ ਹੀ ਨੇ ਹੀਰਿਆਂ ਵਰਗੇ ਅੱਜ ਧੀ ਜਾਂ ਪੁੱਤ ਦੋ ਹੀ ਦਾਤਾਂ ਰੱਬ ਨੇ ਮਾਲਕ ਨੇ ਦਾਤ ਦੇਖੋ ਐ ਪਖੰਡ ਜਿਹਾ ਨਾ ਕਰ ਐ ਜੇ ਕਰਦਾ ਵੀ ਮਾਲਕ ਦੀਆਂ ਦੋ ਦਾਤਾਂ ਬਸ ਐ ਇਹ ਤੇਰਾ ਫੈਸਲਾ ਹੈ ਪਹਿਲਾਂ ਦੱਸੋ ਦੱਸੋ ਪਿਆਰਿਓ ਵੀ ਜਿਹੜੇ ਉਹ 12 ਸੀ ਉਦੋਂ ਰੱਬ ਨੇ ਮੁੱਠੀ ਖੁੱਲੀ ਰੱਖੀ ਸੀ ਦਾਤਾਂ ਬਹੁਤ ਦਿੰਦਾ ਸੀ ਹੁਣ ਘੁੱਟਲੀ ਮੁੱਠੀ ਵੀ ਘੱਟ ਦੇਣੀ ਹੈ ਦਾਤਾਂ ਦੱਸੋ ਹੁਣ ਦਾਤਾਂ ਘੱਟ ਦੇਣ ਲੱਗ ਗਿਆ ਇਹ ਜਿਹੜਾ ਗਿਣਤੀ ਘਟਾਉਣ ਵਾਲਾ ਫੈਸਲਾ ਰੱਬ ਦਾ ਕਿ ਬੰਦਿਆਂ ਦਾ ਬੋਲਦੇ ਨਹੀਂ ਬਈ ਬੰਦਿਆਂ ਦਾ ਵੀ ਬੱਚੇ ਦੋ ਚਾਹੀਦੇ ਆ ਜੇ ਅੱਜ ਫੈਸਲਾ ਇਹ ਕਰ ਲੈਣ ਵੀ ਨਹੀਂ 12 ਚਾਹੀਦੇ ਹੁਣ ਹੋਣਗੇ ਕਿ ਹਟ ਜਾਣਗੇ ਹੋਣਗੇ ਅੱਜ ਵੀ ਹੋਣਗੇ ਫੈਸਲਾ 12 ਦਾ ਤੁਹਾਡਾ ਹੈ ਤੇ 2 ਦਾ ਫੈਸਲਾ ਕਿਹਦਾ ਹੈ ਇਹ ਵੀ ਤੁਹਾਡਾ 12 ਦਾ ਫੈਸਲਾ ਵੀ ਤੁਹਾਡਾ ਸੀ 2 ਦਾ ਫੈਸਲਾ ਵੀ ਤੁਹਾਡਾ ਫਿਰ ਐ ਜੇ ਕਿਉਂ ਕਹੀ ਜਾਂਦੇ ਹੋ ਵੀ 12 ਦਾ ਤਾਂ ਹੁਣ 2 ਦਾ ਫੈਸਲਾ ਤੇ ਤੇਰਾ ਹੈ ਤੂੰ 2 ਤੇ ਨਾ ਖੜ 3 ਦਾ ਅਗਲੇ ਸਾਲ ਫਿਰ ਇੱਕ ਹੋਰ ਦਾਤ ਫਿਰ ਅਗਲੇ ਸਾਲ ਇੱਕ ਹੋਰ ਦਾਤ ਇਸ ਹਿਸਾਬ ਨਾਲ ਤੇ ਦਾਤਾਂ ਹੀ ਦਾਤਾਂ ਆ ਜਾਣਗੀਆਂ ਹੈ ਹਿੰਮਤ ਇਹ ਗੱਲ ਸਮਝਣ ਦੀ ਲੱਤਾਂ ਭਾਰ ਚੱਲਦੀਆਂ ਸਾਡੀਆਂ ਇਦਾਂ ਦੀ ਗੱਲ ਸਮਝਣ ਵਾਸਤੇ ਫੈਸਲਾ ਤੇਰਾ ਸਿੱਟਦਾ ਗੁਰ ਰੱਬ ਤੇ ਮਰਜ਼ੀ ਤੇਰੀ ਹੈ ਸਿੱਟਦਾ ਰੱਬ ਤੇ ਹੁਣ ਸੁਣੋ ਪਿਆਰਿਓ ਤੁਹਾਡੇ ਗੁੜਦੀ ਪਿੰਡ ਵਾਲੇ ਸਾਰਾ ਪਿੰਡ ਫੈਸਲਾ ਕਰ ਲੇ ਵੀ ਐਲਕੀ ਨਿਆਣਾ ਹੀ ਨਹੀਂ ਜੰਮਣਾ ਸਾਰਾ ਪਿੰਡ ਕਵੇ ਵੀ ਐਲਕੀ ਪਿੰਡ ਅੱਗੇ ਪਿੰਡ 'ਚ ਕੋਈ ਜੰਮੂ ਹੀ ਨਹੀਂ ਬੱਚਾ ਫਿਰ ਦੱਸੋ ਗੁੜਦੀ ਖਤਮ ਨਹੀਂ ਹੋ ਜੂ ਜੇ ਗੁੜਦੀ ਵਾਲੇ ਸਾਰੇ ਜੰਮ ਕਹਿਣ ਵੀ ਸਾਡੇ ਪਿੰਡ 'ਚ ਕਿਸੇ ਨੇ ਬੱਚਾ ਹੀ ਨਹੀਂ ਜੰਮਣਾ ਦੱਸੋ ਖਤਮ ਹੋ ਜੂ ਕਿ ਨਹੀਂ ਹੋ ਜੂ ਹੋ ਜੂ ਤੇ ਜੇ ਸਾਰੀ ਦੁਨੀਆ ਹੀ ਐ ਫੈਸਲਾ ਕਰ ਲਈ ਬੱਚੇ ਜੰਮਣੇ ਹੀ ਨਹੀਂ ਫਿਰ ਦੁਨੀਆ ਖਤਮ ਨਹੀਂ ਹੋ ਜੂ ਤੇ ਦੁਨੀਆ ਬਣਾਉਣ ਦਾ ਫੈਸਲਾ ਹੈ ਕਿਹਦਾ ਸਾਡਾ ਜਿਵੇਂ ਜਿਵੇਂ ਬੰਦੇ ਦਾ ਇਹ ਬੰਦੇ ਦਾ ਫੈਸਲਾ ਹੈ ਵੀ ਤੁਸੀਂ ਬੱਚੇ ਜੰਮਣੇ ਹੈ ਕਿ ਨਹੀਂ ਜੰਮਣੇ ਕੁਦਰਤ ਦੀਆਂ ਤੇ ਸ਼ਰਤਾਂ ਨੇ ਪਰਮਾਤਮਾ ਨੇ ਆ ਸਾਰਾ ਕੁਝ ਪੈਦਾ ਕਰਤਾ ਇੱਥੇ ਹਰ ਚੀਜ਼ ਪੈਦਾ ਕਰ ਦਿੱਤੀ ਹੈ ਰੱਬ ਨੇ ਕਿਰਪਾ ਕਰਤੀ ਸਭ ਕੁਝ ਬਣਾ ਦਿੱਤਾ ਉਦੋਂ ਅੱਗੇ ਤੇਰਾ ਫੈਸਲਾ ਹੈ ਕੁਦਰਤ ਦੀ ਰਿਕੁਆਇਰਮੈਂਟ ਹੈ ਪੂਰੀ ਕਰ ਦਿਓ ਕੁਦਰਤ ਦੀਆਂ ਸ਼ਰਤਾਂ ਨੇ ਬੰਦਾ ਇਦਾਂ ਦਾ ਚਾਹੀਦਾ ਇੱਕ ਔਰਤ ਚਾਹੀਦੀ ਹੈ ਇਹ ਹੈ ਕੁਦਰਤ ਦੀ ਸ਼ਰਤ ਉਹਦੇ ਵਿੱਚ ਸੈੱਲ ਚਾਹੀਦੇ ਨੇ ਬੰਦੇ ਵਿੱਚ ਇਦਾਂ ਸਰੀਰ ਚਾਹੀਦਾ ਔਰਤ ਦਾ ਇਦਾਂ ਚਾਹੀਦਾ ਉਹਨਾਂ ਦੇ ਸੰਬੰਧ ਤੋਂ ਬੱਚਾ ਬਣਦਾ ਕੁਦਰਤ ਨੇ ਇਹ ਸਾਰਾ ਕੁਝ ਪੈਦਾ ਕੀਤਾ ਪਿਆ ਮਰਜ਼ੀ ਤੇਰੀ ਹੈ ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਬੱਚਾ ਜੰਮੇਗਾ ਜਿਹੜਾ ਸ਼ਰਤਾਂ ਨਹੀਂ ਪੂਰੀਆਂ ਕਰ ਸਕਦਾ ਬੱਚਾ ਨਹੀਂ ਜੰਮਦਾ ਕੁਦਰਤ ਦੀ ਰਿਕੁਆਇਰਮੈਂਟ ਹੈ ਫਿਰ ਸੁਣੋ ਇੱਕ ਵਾਰ ਫਿਰ ਸੁਣੋ ਕੈਨੇਡਾ ਵਾਲੇ ਵੀਜ਼ਾ ਦਿੰਦੇ ਆ ਨਾ ਅੱਜ ਕੱਲ ਸਟੱਡੀ ਬੇਸ ਤੇ ਬੱਚੇ ਕਿੰਨੇ ਜਾ ਰਹੇ ਆ ਉਹ ਕਹਿੰਦੇ ਆ ਸਾਡੀਆਂ ਸ਼ਰਤਾਂ ਪੂਰੀਆਂ ਕਰੋ ਬੱਚੇ ਦੇ ਇੰਨੇ ਬੈਂਡ ਚਾਹੀਦੇ ਆ ਆਹ ਕੁਝ ਚਾਹੀਦਾ ਅਸੀਂ ਵੀਜ਼ਾ ਦੇ ਦੇਵਾਂਗੇ ਇਦਾਂ ਹੀ ਕਹਿੰਦੇ ਆ ਸਾਡੇ ਜੋ ਸ਼ਰਤਾਂ ਨੇ ਕੈਨੇਡਾ ਦੀਆਂ ਉਹ ਪੂਰੀਆਂ ਕਰੋਗੇ ਤੇ ਵੀਜ਼ਾ ਮਿਲ ਜੂ ਇਸੇ ਤਰ੍ਹਾਂ ਹੀ ਹੈ ਆ ਕੁਦਰਤ ਹੈ ਨਾ ਜਿਹੜੀ ਰੱਬ ਦੀ ਇਹਨੇ ਤੇ ਇੱਕ ਵਾਰੀ ਬਣਾ ਕੇ ਛੱਡਤੀ ਬਸ ਇੱਕ ਵਾਰੀ ਬਣਾਤਾ ਸਾਰਾ ਕੁਝ ਇਹ ਜਿਹੜੀ ਕੁਦਰਤ ਹੈ ਇਹਦੀਆਂ ਤੁਹਾਨੂੰ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਇਹਦੀ ਸ਼ਰਤ ਪੂਰੀ ਕਰੋਗੇ ਬੱਚਾ ਜੰਮਦਾ ਹੈ ਨਹੀਂ ਪੂਰੀ ਕਰਦਾ ਨਹੀਂ ਜੰਮਦਾ ਨਹੀਂ ਪੈਦਾ ਹੁੰਦਾ ਬਿਮਾਰੀ ਹੈ ਕੋਈ ਇਲਾਜ ਕਰਾਉਣਾ ਪੈਂਦਾ ਬੰਦੇ ਨੂੰ ਵੀ ਕਰਾਉਣਾ ਪੈਂਦਾ ਕਈ ਵਾਰੀ ਬੀਬੀਆਂ ਦਾ ਵੀ ਇਲਾਜ ਹੁੰਦਾ ਪਰ ਇਹ ਕੁਦਰਤ ਦੀਆਂ ਸ਼ਰਤਾਂ ਹੈ ਜਿਹੜੀਆਂ ਪੂਰੀਆਂ ਕਰੇਗਾ ਇੱਕ ਬੱਚਾ ਤੂੰ ਸ਼ਰਤਾਂ ਪੂਰੀਆਂ ਕਰ ਦੋ ਬੱਚੇ ਸ਼ਰਤਾਂ ਪੂਰੀਆਂ ਕਰ ਚਾਰ ਸ਼ਰਤਾਂ ਪੂਰੀਆਂ ਕਰ ਪੰਜ ਬੱਚੇ ਸ਼ਰਤਾਂ ਪੂਰੀਆਂ ਕਰ 10 ਬੱਚੇ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਹੈ ਆਲੂ ਬੀਜ ਲੈ ਤੇਰੀ ਮਰਜ਼ੀ ਹੈ ਇੱਥੇ ਤੇ ਤੂੰ ਆਪਣੀ ਜ਼ਿੰਮੇਵਾਰੀ ਲੈ ਲੈ ਕਣਕ ਬੀਜ ਲੈ ਤੇਰੀ ਮਰਜ਼ੀ ਹੈ ਜੀਰੀ ਬੀਜ ਲੈ ਤੇਰੀ ਮਰਜ਼ੀ ਹੈ ਦੋ ਚੀਜ਼ਾਂ ਹੈ ਇੱਕ ਤੇ ਹੈ ਕੁਦਰਤ ਪਰਮਾਤਮਾ ਦਾ ਬਣਾਇਆ ਹੋਇਆ ਰਾਸ਼ਨ ਆ ਕੁਦਰਤ ਤੇ ਇੱਕ ਹੈ ਬਣਾਉਣ ਵਾਲਾ ਕੁੱਕ ਜਿਹੜਾ ਉਹਨੂੰ ਬਣਾਉਂਦਾ ਹੈ ਦੋ ਹੈ ਪਰਮਾਤਮਾ ਨੇ ਤੇ ਆ ਸਾਰਾ ਕੁਝ ਪੈਦਾ ਕੀਤਾ ਹੈ ਬਣਾਉਣਾ ਤੈਂ ਹੈ ਜੇ ਸਬਜ਼ੀ ਤੇਰੇ ਤੋਂ ਸੜੀ ਹੈ ਜਿਹਦੇ ਤੋਂ ਰਾਸ਼ਨ ਲੈ ਕੇ ਆਇਆ ਉਹਨੂੰ ਕਿਉਂ ਗਾਲਾਂ ਕੱਢਦਾ ਉਹਨੇ ਤੇ ਠੀਕ ਹੀ ਬਣਾਇਆ ਸੀ ਸੜੀ ਤੇਰੇ ਤੋਂ ਹੈ ਇਹ ਤੇਰੀ ਪ੍ਰੋਬਲਮ ਹੈ ਜਿਹੜਾ ਸਾਡਾ ਸਿਸਟਮ ਮਾੜਾ ਹੋਇਆ ਇਹ ਅਸੀਂ ਕੀਤਾ ਹੈ ਰੱਬ ਨੇ ਨਹੀਂ ਕੀਤਾ ਪਰਮਾਤਮਾ ਨੇ ਤੇ ਸਾਰਾ ਕੁਝ ਪੈਦਾ ਕਰਤਾ ਹੁਣ ਸੁਣੋ ਦੋ ਬੱਚੇ ਪੈਦਾ ਕਰਨੇ ਹੈ ਨਹੀਂ ਕਰਨੇ ਇਹ ਸਾਡੀ ਮਰਜ਼ੀ ਹੈ ਪਹਿਲਾਂ 12-12 ਦੇ ਫੈਸਲੇ ਸੀ ਇਹ ਵੀ ਸਾਡੇ ਸੀ ਹੁਣ 2-2 ਦੇ ਫੈਸਲੇ ਹੈ ਇਹ ਵੀ ਸਾਡੇ ਹੈ ਪਰ ਕੁਦਰਤ ਨੇ ਤੇ ਨਿਯਮ ਬਣਾ ਦਿੱਤੇ ਹੈ ਉਹਦੀ ਰਿਕੁਆਇਰਮੈਂਟ ਹੈ ਉਹਦੀਆਂ ਕੁਦਰਤ ਦੀਆਂ ਸ਼ਰਤਾਂ ਹੈ ਪੂਰੀਆਂ ਕਰਦੇ ਰਹੋ ਭਾਵੇਂ ਜਿੰਨੇ ਮਰਜ਼ੀ ਬੱਚੇ ਪੈਦਾ ਕਰ ਲਓ ਤੇ ਨਹੀਂ ਸ਼ਰਤਾਂ ਪੂਰੀਆਂ ਕਰਨੀਆਂ ਨਹੀਂ ਹੋਣਗੇ ਇਸੇ ਤਰ੍ਹਾਂ ਬਰਸਾਤ ਪੈਣ ਦੀ ਜਿਹੜੀ ਗੱਲ ਮੈਂ ਕਰਦਾ ਸੀ, ਇਹ ਬਰਸਾਤ ਪੈਣ ਦੀ ਵੀ ਕੁਦਰਤੀ ਰਿਕੁਆਇਰਮੈਂਟ ਹੈ। ਐਦਾਂ ਦਾ ਵਾਯੂਮੰਡਲ ਹੋਵੇ ਜਿਹਦੇ ਵਿੱਚ ਆਕਸੀਜਨ ਦੀ ਮਾਤਰਾ ਜਿੱਥੇ ਜ਼ਿਆਦਾ ਹੋਵੇ ਉੱਥੇ ਬੱਦਲ ਜ਼ਿਆਦਾ ਪੈਂਦੇ ਹੈ, ਵਾਯੂਮੰਡਲ ਇਦਾਂ ਦਾ ਹੋਏਗਾ ਉੱਥੇ ਮੀਂਹ ਜ਼ਿਆਦਾ ਪੈਂਦਾ। ਹੁਣ ਸਾਡੇ ਨਾ, ਮੈਂ ਉੱਥੇ ਇੱਕ ਵਾਰ ਵੇਖਿਆ ਇਧਰਲੇ ਪਾਸੇ ਤਮਿਲਨਾਡੂ ਵਿੱਚ ਪੈਂਦੀ ਸਟੇਟ ਵਿੱਚ ਇੱਕ ਜਗ੍ਹਾ ਹੈ, ਉੱਥੇ ਤਿੰਨ ਮਹੀਨੇ ਸੌਣ ਭਾਦੋਂ ਦੇ ਮੀਂਹ ਵਿੱਚ ਮਹੀਨਿਆਂ ਵਿੱਚ ਮੀਂਹ ਨਹੀਂ ਹਟਦਾ। ਇਹ ਕਹਿ ਲਓ ਵੀ ਇੱਕ ਘੰਟਾ ਮੀਂਹ ਬੰਦ ਨਹੀਂ ਹੁੰਦਾ, ਮੀਂਹ ਪਈ ਜਾਂਦਾ ਪਈ ਜਾਂਦਾ। ਤੇ ਦਰਖਤ ਇਦਾਂ ਨੇ ਜਿਵੇਂ ਤੁਸੀਂ ਬੈਠੇ, ਕਿਤੇ ਕਿਤੇ ਤੇ ਰਾਹ ਨੇ, ਗੱਡੀ ਜਾਂਦੀ ਹੈ ਪਰ ਵਿਚਦੀ ਨਹੀਂ, ਤੁਸੀਂ ਲੰਘ ਸਕਦੇ, ਇੰਨਾ ਜੰਗਲ। ਉੱਧਰ ਦੇ ਬੰਦਿਆਂ ਨੂੰ ਤਜਰਬਾ ਹੈ ਵੀ ਹੱਥ ਵਿੱਚ ਦਾਤ ਫੜਦੇ ਆ, ਟਾਹਣੀਆਂ ਕੱਟ ਕੱਟ ਕੇ ਉਹ ਵਿੱਚ ਜਾਂਦੇ ਆ ਮਾੜਾ ਮੋਟਾ, ਤੇ ਜੰਗਲ ਇੰਨਾ ਗੂੜਾ ਹੈ, ਇੰਨੀ ਨੇੜੇ ਦਰਖਤ ਨੇ ਜਿਵੇਂ ਤੁਸੀਂ, ਇੰਨਾ ਗਹਿਰਾ ਜੰਗਲ ਹੈ। ਤੇ ਉੱਥੇ ਕੀ ਹੈ, ਤਿੰਨ ਮਹੀਨੇ ਬਰਸਾਤ ਨਹੀਂ ਹਟਦੀ। ਹੁਣ ਉੱਥੋਂ ਦੇ ਲੋਕਾਂ ਨੇ ਮੀਂਹ ਜਦੋਂ ਪੈਣੋਂ ਹਟਦਾ ਨਹੀਂ ਤੇ ਦੁਨੀਆਂ ਦੇ ਟੂਰਿਸਟ ਜਿਹੜੇ ਹੈ ਉੱਥੇ ਵੇਖਣ ਆਉਂਦੇ ਆ ਵੀ ਮੀਂਹ ਪਈ ਜਾਂਦਾ, ਇਹੀ ਗੱਲ ਚੰਗੀ ਲੱਗਦੀ ਹੈ। ਛਤਰੀਆਂ ਹੱਥ ਵਿੱਚ ਨੇ, ਉੱਥੋਂ ਦੀ ਸਰਕਾਰ ਨੇ ਕਿਹਾ ਕਹਿੰਦੇ ਤੁਹਾਨੂੰ ਅਸੀਂ ਟ੍ਰੇਨ ਦੀ ਸਹੂਲਤ ਦਿੰਦੇ ਹਾਂ, ਟ੍ਰੇਨ ਦੀ ਸਹੂਲਤ ਦਿੰਦੇ ਹਾਂ। ਉਹ ਜਦੋਂ ਟ੍ਰੇਨ ਲੱਗੇ ਦੇਣ, ਉਹ ਕਹਿੰਦੇ ਸਾਨੂੰ ਤੁਹਾਡੀ ਟ੍ਰੇਨ ਦੀ ਸਹੂਲਤ ਨਹੀਂ ਚਾਹੀਦੀ। ਕਹਿੰਦੇ ਕਿਉਂ? ਕਹਿੰਦੇ ਦਰਖਤ ਕੱਟ ਦੋਗੇ, ਜੇ ਤੁਸੀਂ ਦਰਖਤ ਕੱਟਦੇ ਤੇ ਸਾਡਾ ਮੀਂਹ ਘੱਟ ਜੂ, ਬਰਸਾਤ ਘੱਟ ਜੂ, ਅਸੀਂ ਦਰਖਤ ਨਹੀਂ ਕੱਟਣ ਦੇਣੇ। ਉਹਨਾਂ ਨੇ ਦਰਖਤ ਨਹੀਂ ਕੱਟਣ ਦਿੱਤੇ। ਹੁਣ ਉੱਥੇ ਦਰਖਤ ਕੱਟਦਾ ਕੋਈ ਨਹੀਂ, ਹੋਰ ਭਾਵੇਂ ਲਾ ਦੇਣ ਤੇ ਤਿੰਨ ਮਹੀਨੇ ਮੀਂਹ ਪਈ ਜਾਂਦਾ। ਕੁਦਰਤ ਕੁਦਰਤ ਦਾ ਇੱਕ ਵਾਯੂਮੰਡਲ ਕੁਦਰਤ ਨੂੰ ਚਾਹੀਦਾ ਹੈ, ਜੇ ਤੇ ਜ਼ਿਆਦਾ ਆਕਸੀਜਨ ਉਹਦੇ ਵਿੱਚ ਹੋਊਗੀ ਤੇ ਮੀਂਹ ਜ਼ਿਆਦਾ ਪਏਗਾ। ਜਿਵੇਂ ਦੁਬਈ ਵੱਲ ਪੈਂਦਾ ਹੈ ਪਰ ਘੱਟ ਪੈਂਦਾ ਕਿਉਂਕਿ ਵਾਯੂਮੰਡਲ ਉੱਥੇ ਉਦਾਂ ਦਾ ਨਹੀਂ। ਮੀਂਹ ਪੈਣ ਵਾਸਤੇ ਜਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਉਹ ਕਰੋ ਤੇ ਬਰਸਾਤ ਜ਼ਿਆਦਾ ਪੈਂਦੀ ਹੈ। ਹੁਣ ਆਪਣੇ ਜੇ ਇੱਦਾਂ ਕਰੀਏ ਵੀ ਜਿਵੇਂ ਤੁਸੀਂ ਬੈਠੇ ਹੋ, ਇੱਦਾਂ ਦਰਖਤ ਹੀ ਦਰਖਤ ਸਾਰੇ ਪਾਸੇ ਲਾ ਦਿਓ ਤੇ ਇੱਥੇ ਮੀਂਹ ਪਊ ਕਿ ਨਹੀਂ ਪਊ? ਜ਼ਿਆਦਾ ਪਊ। ਤੇ ਜੇ ਸਾਰੇ ਹੀ ਪੱਟ ਦਈਏ ਜਿੰਨੇ ਕੁ ਰਹਿ ਗਏ, ਬਸ ਸਾਡੇ ਵੀ ਰਾਜਸਥਾਨ ਵਾਲੇ ਹਾਲ ਹੋ ਜਾਣਾ, ਕਦੀ ਹੋਈ ਪਊ ਆਖੋ ਸਤਨਾਮ। ਇਹ ਤੇ ਤੇਰੀ ਮਰਜ਼ੀ ਸੀ। ਅੱਜ ਬਰਸਾਤਾਂ ਘੱਟ ਪੈਂਦੀਆਂ ਨੇ ਕਿਉਂਕਿ ਦਰਖਤ ਨਹੀਂ ਰਹੇ। ਅੱਜ ਵੀ ਜਿੱਥੇ ਦਰਖਤ ਜ਼ਿਆਦਾ ਆ ਉੱਥੇ ਮੀਂਹ ਜ਼ਿਆਦਾ ਪੈਂਦੇ, ਜਿੱਥੇ ਬਹੁਤ ਜ਼ਿਆਦਾ ਦਰਖਤ ਹੈ ਉੱਥੇ ਹਟਦਾ ਨਹੀਂ। ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਬਿਲਕੁਲ ਦਰਖਤ ਕੱਟ ਦਿਓ ਤੇ ਬਸ ਫਿਰ ਮੀਂਹ ਹਟ ਜਾਏਗਾ। ਇਹ ਕਸੂਰ ਸਾਡਾ, ਇਹ ਸਾਡੀ ਜ਼ਿੰਮੇਵਾਰੀ। ਤਾਂ ਕਰਕੇ ਭਾਈ ਮੈਂ ਜਿਹੜੀ ਬੇਨਤੀ ਕਰਦਾ ਵੀ ਇਹਦੀ ਜ਼ਿੰਮੇਵਾਰੀ ਆਪਾਂ ਆਪ ਚੱਕੀਏ। ਜਿਹੜਾ ਸਾਡਾ ਕੰਮ ਹੈ ਉਹਨੂੰ ਤੇ ਅਸੀਂ ਮੰਨੀਏ। ਇੱਕ ਤੇ ਕੁਦਰਤ ਦਾ ਨਿਯਮ ਹੈ, ਪਰਮਾਤਮਾ ਦਾ ਹੈ, ਉਹ ਪਰਮਾਤਮਾ ਦਾ ਫੈਸਲਾ ਹੈ। ਜਿਹੜੇ ਸਾਡੇ ਫੈਸਲੇ ਨੇ, ਪਰਮਾਤਮਾ ਨੇ ਗਰੋਸਰੀ ਪੈਦਾ ਕੀਤੀ, ਆਹ ਸਾਰਾ ਕੁਝ ਪਰਮਾਤਮਾ ਨੇ ਪੈਦਾ ਕੀਤਾ ਹੈ, ਪਰ ਕੁਦਰਤ ਦੀਆਂ ਸ਼ਰਤਾਂ ਜਿਹੜੀਆਂ ਨੇ ਪੂਰੀਆਂ ਕਰੋ। ਤੇ ਜੇ ਸਾਡੇ ਤੋਂ ਕੁਝ ਗਲਤ ਹੋ ਜਾਂਦਾ ਉਹਦੀ ਜ਼ਿੰਮੇਵਾਰੀ ਚੱਕੀਏ। ਰਾਸ਼ਨ ਵਿੱਚ ਕੋਈ ਗਲਤੀ ਨਹੀਂ ਸੀ, ਬਣਾਉਣ ਵਾਲੇ ਨੇ ਜੇ ਸਵਾਦ ਬਣਾ ਲਈ ਤੇ ਕ੍ਰੈਡਿਟ ਉਹਨੂੰ ਹੈ, ਜੇ ਖਰਾਬ ਹੋ ਗਈ ਤੇ ਜ਼ਿੰਮੇਵਾਰੀ ਉਹਦੀ ਹੈ। ਜ਼ਿੰਦਗੀ ਜਿਹੜੀ ਹੈ ਸਾਨੂੰ ਜਿਉਣੀ ਪੈਣੀ ਹੈ। ਵਧੀਆ ਜਿਉਵਾਂਗੇ ਤਾਂ ਕ੍ਰੈਡਿਟ ਤੈਨੂੰ ਹੈ, ਤੇ ਜੇ ਗਲਤ ਜਿਉ ਰਿਹਾ ਧੱਕੇ ਖਾਣਾ ਤੇ ਜ਼ਿੰਮੇਵਾਰੀ ਵੀ ਤੇਰੀ ਹੈ। ਪਰਮਾਤਮਾ ਨੇ ਤੇ ਆ ਸਾਰਾ ਕੁਝ ਪੈਦਾ ਕਰਤਾ, ਰੱਬ ਨੇ ਤੇ ਆ ਸਾਰਾ ਕੁਝ ਇੱਕ ਵਾਰੀ ਪੈਦਾ ਕੀਤਾ ਹੈ। ਤਾਂ ਕਰਕੇ ਭਾਈ ਇਹ ਇਸ ਗੱਲ ਨੂੰ ਜ਼ਰੂਰ ਸਮਝਣ ਦੀ ਖੇਚਲ ਕਰਿਓ ਵੀ ਸਾਨੂੰ ਕੁਦਰਤ ਦੀ ਰਿਕੁਆਇਰਮੈਂਟ, ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਅੱਜ ਦਰਖਤ ਹੀ ਦਰਖਤ ਲਾ ਲਈਏ, ਅੱਜ ਵੀ ਬਰਸਾਤ ਪੈ ਸਕਦੀ ਹੈ, ਕੁਦਰਤ ਦੀ ਸ਼ਰਤ ਹੈ ਉਹ ਪੂਰੀ ਕਰੀਏ। ਤਾਂ ਕਰਕੇ ਜੋ ਗਲਤ ਹੋ ਰਿਹਾ ਹੈ ਉਹ ਸਾਡੇ ਕਰਮਾਂ ਕਰਕੇ ਹੈ। ਦੱਦਾ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ, ਕਿਸੇ ਨੂੰ ਦੋਸ਼ ਨਾ ਦੇ। ਇਹ ਦੋਸ਼ ਸਾਡੇ ਕਰਮਾਂ ਦਾ ਹੈ, ਜਿਹੋ ਜਿਹਾ ਬੀਜ ਰਹੇ ਹਾਂ, ਜਿਹਾ ਬੀਜੈ ਸੋ ਲੁਣਾ, ਕਰਮਾਂ ਸੰਧਦਾ ਖੇਤ, ਜੋ ਜਿਹੋ ਜਿਹਾ ਬੀਜਣਾ ਹੈ ਜੈਸਾ ਬੀਜੇਗਾ ਵੱਡੇਗਾ ਮਨਾ ਮੇਰੇ ਆਪਣੇ ਮਨ ਨੂੰ ਕਹੀਏ ਜਿਹੋ ਜਿਹਾ ਤੂੰ ਬੀਜਿਆ ਜਿੱਦਾਂ ਦਾ ਤੂੰ ਸੋਚਿਆ ਜਿੱਦਾਂ ਦਾ ਸਮਾਜ ਬਣਾਉਣਾ ਚਾਹੁੰਦਾ ਉਦਾਂ ਦਾ ਹੀ ਬਣੇ ਫਲ ਤੇਰੇ ਕਰਮਾਂ ਦਾ ਬੀਜੇਗਾ ਵੱਡੇਗਾ ਮਨਾ ਮੇਰੇ ਫਲ ਤੇਰੇ ਕਰਮਾਂ ਦਾ ਜੈਸਾ ਬੀਜੇਗਾ ਵੱਡੇਗਾ ਮਨਾ ਮੇਰੇ ਉਹ ਫਲ ਤੇਰੇ ਕਰੂਗਾ ਬੀਜੇਗਾ ਵੱਡੇਗਾ ਮਨਾ ਮੇਰੇ ਫਲ ਤੇਰੇ ਕਰਮਾ ਜੈਸਾ ਬੀਜੇਗਾ ਵੱਡੇਗਾ ਮਨਾ ਮੇਰੇ ਫਲ ਤੇਰੇ ਕਰਮਾ ਦਾ ਜੈਸਾ ਬੀਜੇਗਾ ਵੱਡੇਗਾ ਮਨਾ ਮੇਰੇ ਵੱਡੇ ਕੰਮਨਾ ਫਲ ਤੇਰੇ ਕਰਮਾਂ ਦਾ ਐਸਾ ਬੀਜੇਗਾ ਵੱਡੇ ਕੰਮਨਾ ਮੇਰੇ ਫਲ ਤੇਰੇ ਕਰਮਾਂ ਦਾ ਐਸਾ ਬੀਜੇਗਾ ਵੱਡੇ ਕੰਮਨਾ ਮੇਰੇ ਫਲ ਤੇਰੇ ਕਰਮਾਂ ਦਾ ਐਸਾ ਬੀਜੇਗਾ ਵੱਡੇ ਕੰਮਨਾ ਮੇਰੇ ਵੱਡੇ ਕੰਮਨਾ ਮੇਰੇ ਫਲ ਤੇਰੇ ਕਰਮਾਂ ਦਾ ਫਲ ਤੇਰੇ ਕਰਮਾਂ ਦਾ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਣਾ ਪੈਣਾ ਇਹ ਬੀਜਣਾ ਸਾਨੂੰ ਪੈਣਾ ਪਰਮਾਤਮਾ ਨੇ ਸਾਰਾ ਕੁਝ ਬਣਾਇਆ ਸਾਨੂੰ ਕੱਲ ਇੱਕ ਬੰਦੇ ਦਾ ਫੋਨ ਆਇਆ ਮੈਨੂੰ ਕਹਿੰਦਾ ਜੀ ਤੁਸੀਂ ਕਹੀ ਜਾਂਦੇ ਫਿਰ ਰੱਬ ਤੇ ਫਿਰ ਕੁਝ ਵੀ ਨਾ ਹੋਇਆ ਮੈਂ ਕਿਹਾ ਮੈਂ ਕਹਿ ਰਿਹਾ ਵੀ ਰਾਸ਼ਨ ਹੀ ਰੱਬ ਨੇ ਪੈਦਾ ਕੀਤਾ ਕੁੱਕ ਕੀ ਸਵਾਹ ਕਰੂ ਜਦੋਂ ਰਾਸ਼ਨ ਹੀ ਨਹੀਂ ਹੋਊ ਸਾਰਾ ਕੁਝ ਤੇ ਰੱਬ ਨੇ ਬਣਾਇਆ ਪਰਮਾਤਮਾ ਨੇ ਪਰਮਾਤਮਾ ਵਿੱਚ ਇਹ ਕਹਿੰਦੇ ਪਰਮਾਤਮਾ ਫਿਰ ਕੀ ਹੋਇਆ ਮੈਂ ਕਿਹਾ ਸਾਰਾ ਕੁਝ ਹੀ ਪਰਮਾਤਮਾ ਆ ਸਾਰਾ ਕੁਝ ਰੱਬ ਦਾ ਹੀ ਤੇ ਘੜਿਆ ਹੋਇਆ ਮੈਂ ਤੇ ਕਹਿ ਰਿਹਾ ਜਿਹੜੀ ਅਸੀਂ ਗਲਤ ਕਰਦੇ ਹਾਂ ਉਹਦੀ ਜ਼ਿੰਮੇਵਾਰੀ ਚੱਕੋ ਫਿਰ ਇੱਕ ਕਹਿੰਦਾ ਦੋ ਵੀ ਦਿਮਾਗ ਚ ਉਹਦਾ ਹੀ ਫੈਸਲਾ ਹੈ ਤੇ 12 ਵੀ ਕਹਿੰਦੇ ਉਹਦਾ ਹੀ ਫੈਸਲਾ ਸੀ ਵੀ ਦਿਮਾਗ ਜੇ ਚ ਆ ਜਾਂਦਾ ਹੈ ਫਿਰ 12 ਬੱਚੇ ਵੀ ਹੋਈ ਜਾਂਦੇ ਸੀ ਅੱਜ ਕੱਲ੍ਹ ਦਿਮਾਗ ਚ ਹੀ ਆ ਕੇ ਕਹਿ ਦਿੰਦਾ ਵੀ ਦੋ ਹੀ ਠੀਕ ਨੇ ਦਿਮਾਗ ਚ ਉਹ ਆਉਂਦਾ ਹੈ ਕਹਿੰਦਾ ਹਾਂਜੀ ਉਹੀ ਆ ਕੇ ਕਹਿ ਦਿੰਦਾ ਵੀ ਦੋ ਹੀ ਠੀਕ ਨੇ ਮੈਂ ਕਿਹਾ ਫਿਰ ਜਿਹੜਾ ਬੱਚੀ ਦਾ ਬੋਰਸ਼ਨ ਕਰਾ ਦਈਏ ਢਿੱਡ ਚ ਮਾਰ ਦਈਏ ਇਹ ਵੀ ਫਿਰ ਉਹੀ ਆਉਂਦਾ ਹੈ ਕਹਿੰਦਾ ਨਹੀਂ ਇਹ ਤੇ ਨਹੀਂ ਕਰ ਸਕਦਾ ਮੈਂ ਕਿਹਾ ਫਿਰ ਇਹਦੀ ਜ਼ਿੰਮੇਵਾਰੀ ਕੌਣ ਲਏਗਾ ਇਹ ਸਾਡੇ ਫੈਸਲੇ ਨੇ ਅੱਜ ਅਸੀਂ ਗਲਤ ਜੋ ਕੀਤਾ ਇਹ ਸਾਡੇ ਫੈਸਲੇ ਨੇ ਇਹਦੇ ਤੋਂ ਭੱਜ ਨਹੀਂ ਸਕਦੇ ਅਸੀਂ ਅਮਰੀਕਾ ਕੈਨੇਡਾ ਵਾਲਿਆਂ ਨੇ ਉਹ ਸੋਹਣਾ ਦੇਸ਼ ਬਣਾ ਲਿਆ ਸੋਹਣੇ ਬਣਾ ਲਏ ਇਹ ਉਹਨਾਂ ਨੂੰ ਕ੍ਰੈਡਿਟ ਦਿਓ ਵੀ ਕਮਾਲ ਕਰਤੀ ਵੀ ਤੁਹਾਡੇ ਆਗੂਆਂ ਨੇ ਤੁਸੀਂ ਲੋਕ ਵਧੀਆ ਤੁਸੀਂ ਦੇਸ਼ ਵਧੀਆ ਬਣਾ ਲਿਆ ਤੇ ਭਾਰਤ ਦਾ ਅੱਜ ਬੁਰਾ ਹਾਲ ਹੈ ਇਹਦੀ ਜ਼ਿੰਮੇਵਾਰੀ ਭਾਰਤ ਦੇ ਲੋਕਾਂ ਨੂੰ ਚੁੱਕਣੀ ਚਾਹੀਦੀ ਹੈ ਜ਼ਿੰਮੇਵਾਰੀ ਵੀ ਸਾਡੀ ਜ਼ਿੰਮੇਵਾਰੀ ਹੈ ਇੱਥੇ ਆ ਜਿਹੜਾ ਖਲਾਰਾ ਪਿਆ ਇਹ ਸਾਡੇ ਅਸੀਂ ਸਮਝ ਨਹੀਂ ਸਕੇ ਅਸੀਂ ਦਿਮਾਗੀ ਪੱਧਰ ਸਾਡਾ ਨੀਵਾਂ ਰਹਿ ਗਿਆ ਅਸੀਂ ਨਹੀਂ ਕਰ ਸਕੇ ਵਧੀਆ ਕਰੋਗੇ ਕ੍ਰੈਡਿਟ ਲਓ ਮਾੜਾ ਕਰੋਗੇ ਜ਼ਿੰਮੇਵਾਰੀ ਲਓ ਵਧੀਆ ਘਰ ਬਣਾ ਕੇ ਸੋਹਣੀ ਜ਼ਿੰਦਗੀ ਜਿਉਣਾ ਹੈ ਕ੍ਰੈਡਿਟ ਤੈਨੂੰ ਮਿਲੇਗਾ ਭੈੜੀ ਜ਼ਿੰਦਗੀ ਜਿਉਣਾ ਹੈ ਜ਼ਿੰਮੇਵਾਰੀ ਚੱਕ ਵੀ ਤੇਰੀ ਬਹੁਤ ਵਧੀਆ ਹੱਸ ਖੇਡ ਕੇ ਜ਼ਿੰਦਗੀ ਲੰਘਾ ਰਿਹਾ ਸਾਰਾ ਕੁਝ ਸੈੱਟ ਕਰਦਾ ਹੈ ਤੇਰੀ ਜ਼ਿੰਮੇਵਾਰੀ ਤੇਰੇ ਤੈਨੂੰ ਕ੍ਰੈਡਿਟ ਦੇਵਾਂਗੇ ਕੁਝ ਗਲਤ ਹੋ ਜੂ ਤੇ ਜ਼ਿੰਮੇਵਾਰੀ ਵੀ ਚੱਕਣੀ ਪੈਣੀ ਹੈ ਵੀ ਮੇਰੀ ਜ਼ਿੰਮੇਵਾਰੀ ਬਸ ਇਹਦੀ ਜ਼ਿੰਮੇਵਾਰੀ ਚੱਕਣੀ ਸਿੱਖੋ ਇੱਦਾਂ ਨਹੀਂ ਵੀ ਰੱਬ ਨੇ ਆ ਕੇ ਪਰਮਾਤਮਾ ਨੇ ਤੇ ਤਾਕਤ ਦੋਨਾਂ ਨੂੰ ਹੀ ਦੇਣੀ ਹੈ ਮੈਨੂੰ ਇੱਕ ਗੱਲ ਦੱਸੋ ਪਿਆਰਿਓ ਸਾਹਿਬਜ਼ਾਦੇ ਥੱਲੇ ਪਏ ਹੈ ਤੇ ਛਾਤੀਆਂ ਤੇ ਬੈਠੇ ਨੇ ਸਮਾਣੇ ਦੇ ਜਲਾਦ ਦਿਲ ਸਾਹਿਬਜ਼ਾਦਿਆਂ ਦੇ ਵੀ ਧੜਕਦੇ ਆ ਤੇ ਦਿਲ ਜਲਾਦਾਂ ਦੇ ਵੀ ਧੜਕਦੇ ਧੜਕਾਉਂਦਾ ਕੌਣ ਹੈ ਪਰਮਾਤਮਾ ਉਹ ਤੇ ਸਭ ਨੂੰ ਤਾਕਤ ਦਿੰਦਾ ਉਹ ਤੇ ਸਭ ਨੂੰ ਦਿੰਦਾ ਪਾਪੀ ਦੇ ਅੰਦਰ ਪੁੰਨੀ ਦੇ ਅੰਦਰ ਸਭ ਦੇ ਅੰਦਰ ਉਹਨੇ ਤੇ ਪੈਦਾ ਕਰਤਾ ਸਾਰਾ ਕੁਝ ਇੱਕ ਵਾਰ ਉਹਦੇ ਵਿੱਚ ਉਹ ਤੇ ਜੋ ਮਰਜ਼ੀ ਮੰਗ ਲਓ ਉਹ ਤੇ ਉਵੇਂ ਹੀ ਪੈਦਾ ਕਰਤਾ ਉਹਨੇ ਸਾਰਾ ਕੁਝ। ਇਹ ਤੇ ਤੇਰੇ ਤੇ ਡਿਪੈਂਡ ਕਰਦਾ ਵੀ ਤੂੰ ਕਿੱਦਾਂ ਸੋਚਦਾ। ਦੋਨਾਂ ਦੇ ਵਿੱਚ ਹੈ, ਜਲਾਦਾਂ ਦੇ ਵਿੱਚ ਵੀ ਹੈ ਤੇ ਸਾਹਿਬਜ਼ਾਦਿਆਂ ਦੇ ਦਿਲ 'ਚ ਵੀ ਧੜਕਦਾ। ਸਾਹ ਵੀ ਚਲਾਉਂਦਾ, ਆਕਸੀਜਨ ਵੀ ਪਾਪੀ ਨੂੰ ਵੀ ਮਿਲਦੀ ਹੈ, ਪੁੰਨੀ ਨੂੰ ਵੀ ਮਿਲਦੀ ਹੈ, ਆ ਧੁੱਪ ਸਭ ਨੂੰ ਲੱਗਦੀ ਹੈ। ਕੋਈ ਵਿਤਕਰਾ ਥੋੜਾ ਰੱਖਣਾ ਉਹਨੇ। ਕੁਦਰਤ ਦੇ ਜਿਹੜੇ ਨਿਯਮ ਨੇ ਉਹ ਸਭ ਲਈ ਇੱਕੋ ਜਿਹੇ ਨੇ। ਅੱਗ ਸਾਰਿਆਂ ਨੂੰ ਸਾੜੂ, ਚਾਹੇ ਪੁੰਨੀ ਹੱਥ ਪਾਲੇ ਚਾਹੇ ਪਾਪੀ ਹੱਥ ਪਾਲੇ, ਮਾੜਾ ਚਾਹੇ ਚੰਗਾ, ਅੱਗ ਸਾੜੂ। ਪਾਣੀ ਸਭ ਨੂੰ ਹੀ ਡੋਬੂ। ਪਾਣੀ ਆਪਣਾ ਸੁਭਾਅ ਨਹੀਂ ਬਦਲਦਾ, ਅੱਗ ਆਪਣਾ ਸੁਭਾਅ ਨਹੀਂ ਬਦਲਦੀ, ਕੁਦਰਤ ਦਾ ਜਿਹੜਾ ਕਾਨੂੰਨ ਨੇ ਉਹ ਨਹੀਂ ਬਦਲਦੇ। ਇਹ ਤੇ ਤੇਰੇ ਤੇ ਡਿਪੈਂਡ ਕਰਦਾ ਵੀ ਉਹਦੇ ਸਾਹਾਂ ਨੂੰ ਤੂੰ ਵਰਤਦਾ ਕਿੱਦਾਂ ਹੈ, ਉਹਦੇ ਦਿੱਤੇ ਦਿਮਾਗ ਨੂੰ ਤੂੰ ਵਰਤਦਾ ਕਿੱਦਾਂ ਹੈ, ਉਹਦੇ ਦਿੱਤੇ ਹੱਥਾਂ ਪੈਰਾਂ ਨੂੰ ਤੂੰ ਵਰਤਦਾ ਕਿੱਦਾਂ ਹੈ। ਇਹਦੀ ਜ਼ਿੰਮੇਵਾਰੀ ਤੂੰ ਚੱਕ। ਵਧੀਆ ਵਰਤ ਕੇ ਸਾਹਿਬਜ਼ਾਦੇ ਕ੍ਰੈਡਿਟ ਕਿਹਨੂੰ ਹੈ ਬੋਲੋ, ਸਾਹਿਬਜ਼ਾਦਿਆਂ ਨੂੰ। ਤੇ ਵਜੀਦਾ ਨਹੀਂ ਵਧੀਆ ਵਰਤ ਸਕਿਆ, ਇਹਦੀ ਜ਼ਿੰਮੇਵਾਰੀ ਕਿਹਦੀ ਹੋਈ ਫਿਰ? ਵਜੀਦੇ ਦੀ। ਪੈਦਾ ਹੀ ਅਸੀਂ ਆਪਣਾ ਬੇੜਾ ਗਰਕ ਕਰ ਲਿਆ, ਸਾਡੀ ਜ਼ਿੰਮੇਵਾਰੀ ਸਾਡੀ। ਜਿਹੜੇ ਵਧੀਆ ਜ਼ਿੰਦਗੀ ਜਿਉ ਰਹੇ ਨੇ, ਪੜ੍ਹ ਲਿਖ ਗਏ, ਉਹਨਾਂ ਨੂੰ ਕ੍ਰੈਡਿਟ ਦਿਓ। ਦੋਨੇ ਗੱਲਾਂ ਪਰਮਾਤਮਾ ਦੋਨਾਂ 'ਚ ਨਹੀਂ ਆਉਣਾ। ਪਰਮਾਤਮਾ ਨੇ ਤੇ ਪੈਦਾ ਕਰਤਾ ਸੀ, ਬਾਕੀ ਤੇਰੀ ਜ਼ਿੰਮੇਵਾਰੀ ਹੈ। ਅਗਲੇ ਨੇ ਰਾਸ਼ਨ ਦੇ ਕੇ, ਸਮਾਨ ਵਾਲੇ ਨੇ, ਪੰਸਾਰੀ ਵਾਲੇ ਨੇ ਤੇ ਤੈਨੂੰ ਬੋਰੀ ਭਰ ਕੇ ਘਰੇ ਭੇਜਤਾ ਸੀ, ਜਿਹੜੀ ਘਰੇ ਲਿਆ ਕੇ ਸਾੜ ਲੈਂਦਾ, ਇਹਦੀ ਜ਼ਿੰਮੇਵਾਰੀ ਦੁਕਾਨ ਵਾਲੇ ਦੀ ਕੀ ਹੈ ਫਿਰ? ਹੁਣ ਉਹਨੇ ਤੇ ਦੇਤੀ ਸੀ ਤੈਨੂੰ ਸਾਰਾ ਕੁਝ, ਆਹ ਚੱਕ ਲਾ ਕੇ ਬਣਾ ਲੈ ਘਰੇ ਜਾ ਕੇ। ਹੁਣ ਜੇ ਜਿਹੜੀ ਤੇਰੇ ਤੋਂ ਸਬਜ਼ੀ ਸੜ ਗਈ, ਉਹ ਕਿਉਂ ਕਹੀ ਜਾਂਦਾ ਵੀ ਰੱਬ ਨੇ ਕਰਤਾ? ਪਰਮਾਤਮਾ ਨੇ ਕਰਤਾ, ਪਰਮਾਤਮਾ ਨੇ ਐਂ ਕਰਤਾ, ਪਰਮਾਤਮਾ ਨੇ ਫੈਸਲੇ ਦੇ ਰਹੇ ਆ, ਰੱਬ ਤੇ ਕਿਉਂ ਥੋਪਦਾ? ਜ਼ਿੰਮੇਵਾਰੀ ਵੀ ਚੱਕੋ, ਕਰਦੇ ਆਪ ਜ਼ਿੰਮੇਵਾਰੀ ਚੱਕੋ, ਆਪਣੇ ਪੈਰਾਂ ਤੇ ਖੜੇ ਹੋਵੋ ਭਾਈ। ਸੋ ਜਿਹੜੀ ਗੱਲ ਕਰਦੇ ਸੀ ਵੀ ਜਥੇਦਾਰ ਕਹਿੰਦਾ ਹੈ ਪਾਪੂਲੇਸ਼ਨ ਜ਼ਿਆਦਾ ਹੋਏਗੀ ਤੇ ਸਿੱਖੀ ਵੱਧ ਜੂ, ਐ ਨਹੀਂ ਵਧਣੀ, ਐ ਨਹੀਂ ਵਧੇਗੀ। ਉਹ ਤੇ ਇੱਕ ਵਿਚਾਰ ਹੈ, ਸਿੱਖੀ ਇੱਕ ਸੋਚ ਹੈ, ਸਿੱਖੀ ਇੱਕ ਵਿਚਾਰਧਾਰਾ ਹੈ। ਉਹ ਸਾਡੇ ਦਿਮਾਗ ਵਿੱਚ ਉਹ ਵਿਚਾਰਧਾਰਾ ਆਵੇ, ਉਹ ਸੋਚ ਸਾਡੀ ਸਾਡੇ ਸੁਰਤ ਮੰਡਲ ਵਿੱਚ ਆਵੇ, ਇੱਕ ਇਹ ਵਿਚਾਰ ਸਾਡੇ ਵਿੱਚ ਆਉਣ। ਪਰ ਜੇ ਤੁਸੀਂ ਕਹੋਗੇ ਕਿਸੇ ਨੂੰ ਸਮਝਾ ਸਕਦੇ ਆ, ਨਹੀਂ, ਜਿਹੜਾ ਸਮਝਣਾ ਚਾਹੁੰਦਾ ਹੋਇਆ ਉਹ ਹਿੰਦੂ ਤੋਂ ਵੀ ਸਿੱਖ ਬਣ ਜਾਊ, ਤੇ ਜਿਹੜਾ ਨਹੀਂ ਸਮਝਣਾ ਚਾਹੁੰਦਾ ਹੋਇਆ ਉਹ ਸਿੱਖਾਂ ਚ ਵੀ ਈਸਾਈ ਬਣ ਸਕਦਾ। ਇੱਕ ਗੱਲ ਹੋਰ ਵੇਖਿਓ ਪਿਆਰਿਓ, ਇੱਕ ਗੱਲ ਹੋਰ ਸੁਣਿਓ, ਬੱਚਾ ਜੰਮਣਾ ਇਹ ਤੇ ਮਾਂ ਪਿਓ ਦਾ ਫੈਸਲਾ, ਇਹ ਤੇ ਮਾਂ ਪਿਓ ਦਾ ਫੈਸਲਾ ਵੀ ਬੱਚਾ ਜੰਮਣਾ ਹੈ ਕਿ ਨਹੀਂ ਜੰਮਣਾ, ਇਹ ਤੇ ਤੁਹਾਡੇ ਤੇ ਹੈ, ਤੁਹਾਡਾ ਫੈਸਲਾ ਹੈ। ਪਰ ਇੱਕ ਗੱਲ ਵੇਖੋ, ਕੁਦਰਤ ਜਦੋਂ ਉਹ ਉਹਨੂੰ ਘੜ ਦਿੰਦੀ ਹੈ, ਪੈਦਾ ਹੋ ਜਾਂਦਾ, ਉਹਦੇ ਵਿੱਚ ਇੱਕ ਮਾਈਂਡ ਪੈਦਾ ਹੁੰਦਾ ਹੈ, ਉਹ ਜਿਹੜਾ ਦਿਮਾਗ ਹੈ ਉਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ। ਜੰਮਦੇ ਤੁਸੀਂ ਉਹ ਫੈਸਲਾ ਤੇਰਾ ਬੱਚਾ ਜੰਮਣ ਦਾ, ਪਰ ਉਹਦੇ ਮਾਈਂਡ ਤੇ ਤੁਹਾਡਾ ਕੰਟਰੋਲ ਕੋਈ ਨਹੀਂ, ਕਿਉਂਕਿ ਉਹਦਾ ਜਿਹੜਾ ਮੂਲ ਹੈ ਉਹ ਪਰਮਾਤਮਾ ਹੈ, ਤੇ ਪਰਮਾਤਮਾ ਨੇ ਹਰ ਚੀਜ਼ ਵੱਖਰੀ ਪੈਦਾ ਕੀਤੀ ਹੈ। ਕੱਲ ਵੀ ਆਪਾਂ ਗੱਲ ਕਰਦੇ ਸੀ ਨਾ ਵੀ ਸਾਡੇ ਫਿੰਗਰ ਪ੍ਰਿੰਟ ਨਹੀਂ ਕਿਸੇ ਨਾਲ ਰਲਦੇ, ਸਾਡੇ ਵਾਲ ਨਹੀਂ ਕਿਸੇ ਨਾਲ ਰਲਦੇ, ਇੱਕ ਵਾਲ ਵਰਗਾ ਦੂਜਾ ਵਾਲ ਨਹੀਂ ਪੈਦਾ ਕੀਤਾ ਰੱਬ ਨੇ, ਇੱਕ ਪੱਤੇ ਵਰਗਾ ਦੁਨੀਆ 'ਚ ਦੂਜਾ ਪੱਤਾ ਨਹੀਂ ਪੈਦਾ ਕੀਤਾ, ਹਰੇਕ ਚੀਜ਼ ਜਿਹੜੀ ਹੈ ਵੱਖਰੀ ਪੈਦਾ ਕੀਤੀ, ਇੱਕ ਇੱਕ ਕਣ ਪੈਦਾ ਜਿਹੜਾ ਕੀਤਾ ਨਾ ਉਹਨੇ ਉਹ ਵੱਖਰਾ ਪੈਦਾ ਕੀਤਾ, ਕੋਈ ਕਿਸੇ ਨਾਲ ਰਲਦਾ ਨਹੀਂ। ਇੱਕ ਗੱਲ ਹੋਰ ਹੈ ਵੀ ਬੱਚਾ ਪੈਦਾ ਤੇ ਤੁਸੀਂ ਕਰਤਾ, ਪਰ ਆਹ ਹੈ ਨਾ ਜਿਹੜਾ ਇਹਦੇ ਤੇ ਤੁਹਾਡਾ ਕੰਟਰੋਲ ਕੋਈ ਨਹੀਂ ਦਿਮਾਗ ਤੇ। ਬੱਚਾ ਤੈਨੂੰ ਮਾਂ ਮੰਨੇ ਤੇ ਚਾਹੇ 20 ਸਾਲ ਬਾਅਦ ਮਾਂ ਨਾ ਮੰਨੇ, ਇਹ ਉਹਦੀ ਮਰਜ਼ੀ ਹੈ, ਇਹਦੇ ਤੇ ਤੁਹਾਡਾ ਕਿਸੇ ਤੇ ਵੀ ਕੰਟਰੋਲ ਨਹੀਂ। ਕਈ ਕਈ ਕਈ ਹੁਣ ਆਪਾਂ ਪੰਕਤੀ ਤੇ ਪੜ੍ਹਦੇ ਹਾਂ ਵੀ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਵੀ ਜੇ ਸਤਿਗੁਰੂ ਨੂੰ ਸਿੱਖ ਮੰਨਣਾ ਹੀ ਨਹੀਂ ਚਾਹੁੰਦਾ, ਆਜ਼ਾਦ ਹੈ, ਅਗਲਾ ਮੰਨੇ ਤੇ ਭਾਵੇਂ ਨਾ ਮੰਨੇ। ਇਸੇ ਤਰ੍ਹਾਂ ਭਾਈ ਹਰੇਕ ਬੰਦਾ ਆਜ਼ਾਦ ਹੈ, ਔਰਤ ਤੇ ਹਰ ਕੋਈ ਆਜ਼ਾਦ ਹੈ ਵੀ ਚਾਹੇ ਬੱਚਾ ਪੈਦਾ ਤੇ ਤੂੰ ਕਰਤਾ, ਅਗਲਾ ਤੈਨੂੰ ਪਿਓ ਮੰਨੇ ਨਾ ਮੰਨੇ, ਇਹ ਉਹਦੀ ਮਰਜ਼ੀ ਹੈ। ਕਈ ਬੱਚੇ ਵੇਖਿਓ ਤੁਸੀਂ 20 ਸਾਲ ਮਾਂ ਮੰਨਦੇ ਨੇ ਤੂੰ ਹੀ ਮੇਰੀ ਮਾਂ ਪਰ ਮੁੜ ਕੇ ਕਹਿੰਦੇ ਉੱਥੇ ਮੇਰਾ ਵਿਆਹ ਕਰ ਦੋ ਉਹ ਕਹਿੰਦੇ ਅਸੀਂ ਨਹੀਂ ਕਰਨਾ ਕਹਿੰਦੇ ਤੂੰ ਤੇ ਮਾਂ ਮੇਰੀ ਹੈ ਹੀ ਨਹੀਂ ਕੱਢਤਾ ਦਿਮਾਗ ਚੋਂ ਅਗਲੇ ਦੀ ਮਰਜ਼ੀ ਹੈ ਵੀ ਤੈਨੂੰ ਆਪਣੇ ਦਿਮਾਗ 'ਚ ਰੱਖੇ ਚਾਹੇ ਨਾ ਰੱਖੇ ਤੂੰ ਬਣਿਆ ਫਿਰ ਪਤੀ ਜੇ ਅਗਲੀ ਤੈਨੂੰ ਨਹੀਂ ਪਤਨੀ ਮੰਨਣਾ ਚਾਹੁੰਦੀ ਪਤਨੀ ਤੈਨੂੰ ਪਤੀ ਨਹੀਂ ਮੰਨਦੀ ਤੂੰ ਧੱਕੇ ਨਾਲ ਨਹੀਂ ਮਨਾ ਸਕਦਾ ਉਹ ਉਹਦੇ ਅੰਦਰ ਨਹੀਂ ਧੱਕੇ ਨਾਲ ਜਾ ਸਕਦਾ ਕਬਜ਼ਾ ਨਹੀਂ ਤੁਸੀਂ ਕਰ ਸਕਦੇ ਸਾਡੇ ਤੇ ਕਿਸੇ ਦਾ ਕਬਜ਼ਾ ਨਹੀਂ ਮਾਂ ਕਹਿੰਦੀ ਮੈਂ ਤੇ ਮਰ ਗਈ ਤੇਰੇ ਲਈ ਆ ਕੁਝ ਕਰਦੀ ਪਰ ਤੇਰੀ ਮਰਜ਼ੀ ਹੈ ਮਾਂ ਨੂੰ ਮਾਂ ਮੰਨ ਤੇ ਭਾਵੇਂ ਨਾ ਮੰਨ ਪਿਓ ਨੂੰ ਪਿਓ ਮੰਨ ਭਾਵੇਂ ਨਾ ਮੰਨ ਇਸੇ ਤਰ੍ਹਾਂ ਗੁਰੂ ਨੂੰ ਗੁਰੂ ਮੰਨ ਤੇ ਭਾਵੇਂ ਨਾ ਮੰਨ ਤੁਸੀਂ ਕਿਸੇ ਦੇ ਬ੍ਰੇਨ ਤੇ ਉਹਦੇ ਮਾਈਂਡ ਤੇ ਕਬਜ਼ਾ ਨਹੀਂ ਕਰ ਸਕਦੇ ਜੋ ਮਰਜ਼ੀ ਕਰ ਦੋ ਭਾਵੇਂ ਤੁਸੀਂ ਯੂਨੀਕ ਹੈ ਆਜ਼ਾਦ ਹੈ ਹਰ ਬੰਦਾ ਜੋ ਕਰਨਾ ਚਾਹੇ ਉਹਦੀ ਮਰਜ਼ੀ ਹੈ ਵੀ ਸੁਣਨਾ ਚਾਹੇ ਪਿਓ ਨੂੰ ਤੇ ਸੁਣ ਲੈ ਨਹੀਂ ਸੁਣਨਾ ਚਾਹੁੰਦਾ ਨਾ ਸੁਣ ਬਣਾ ਲਵੇ ਭਾਵੇਂ ਸੱਤ ਬਗਾਨੇ ਨੂੰ ਯਾਰ ਬਣਾ ਲਵੇ ਨਾ ਬਣਾਵੇ ਆਪਦੇ ਸਕੇ ਭਰਾ ਨਾਲ ਨਫ਼ਰਤ ਕਰੇ ਕਰਨ ਤੇ ਆ ਜੇ ਬਗਾਨੀ ਨੂੰ ਮਾਂ ਮੰਨੇ ਆਪਣੀ ਮਾਂ ਮੰਨੇ ਤੇ ਨਾ ਮੰਨੇ ਸਕੀ ਮਾਂ ਨੂੰ ਨਾ ਮੰਨੇ ਇਹ ਆਜ਼ਾਦ ਹੈ ਬੰਦਾ ਹਰ ਬੰਦਾ ਆਜ਼ਾਦ ਹੈ ਤੁਸੀਂ ਤੁਸੀਂ ਬੱਚਾ ਜੰਮ ਸਕਦੇ ਹੋ ਪਰ ਧੱਕਾ ਨਹੀਂ ਕਰ ਸਕਦੇ ਵੀ ਇਹ ਹੁਣ ਮੈਨੂੰ ਪਿਓ ਮੰਨੇ ਉਹ ਕੋਈ ਪਤਾ ਨਹੀਂ ਕਿਹੜੇ ਵੇਲੇ ਤੈਨੂੰ ਬਾਹਰ ਕੱਢਦੇ ਆਪਣੇ ਆ ਆ ਆਜ਼ਾਦ ਹੋ ਜਿਹਨੂੰ ਮਰਜ਼ੀ ਅੰਦਰ ਵਾੜ ਲਿਓ ਜਿਹਨੂੰ ਮਰਜ਼ੀ ਬਾਹਰ ਕੱਢ ਦਿਓ ਤਾਂ ਕਰਕੇ ਅਸੀਂ ਕਈ ਰੋਂਦੇ ਜੇ ਰਹਿੰਦੇ ਹਾਏ ਮੈਨੂੰ ਇਹ ਪਿਆਰ ਨਹੀਂ ਕਰਦਾ ਮੈਂ ਇਹਦਾ ਭਾਈ ਨਾ ਕਰਿਆ ਇਹ ਮੇਰਾ ਕਰਦਾ ਨਹੀਂ ਅਗਲੇ ਦੀ ਮਰਜ਼ੀ ਹੈ ਆਜ਼ਾਦ ਹੈ ਨਹੀਂ ਅਗਲੇ ਨੇ ਕਰਨਾ ਤੇ ਨਹੀਂ ਪਰਮਾਤਮਾ ਨੇ ਇਹਨੂੰ ਆਜ਼ਾਦ ਛੱਡਿਆ ਤਾਂ ਕਰਕੇ ਸਮਝਾਇਆ ਨਹੀਂ ਜਾ ਸਕਦਾ ਜਿਹਨੇ ਜੰਮਿਆ 9 ਮਹੀਨੇ ਢਿੱਡ 'ਚ ਰੱਖਿਆ ਹੈ ਜੇ ਅਗਲਾ ਉਹਨੂੰ ਦਿਮਾਗ 'ਚੋਂ ਕੱਢ ਸਕਦਾ ਹੈ ਤੇ ਤੈਨੂੰ ਕਿਉਂ ਨਹੀਂ ਕੱਢੂ ਜਿਹਨੇ 9 ਮਹੀਨੇ ਢਿੱਡ 'ਚ ਰੱਖਿਆ ਹੈ ਉਹਨੂੰ ਕੱਢਿਆ ਕੱਢਦਾ ਅਗਲੇ ਨੇ ਸਾਡੇ ਰਿਸ਼ਤੇਦਾਰੀ ਵਿੱਚ ਸੀ ਸਕੀ ਮਾਂ ਮਰੀ ਉਹਨੂੰ ਫੋਨ ਕੀਤਾ ਵੀ ਤੇਰੀ ਮਾਂ ਚੜ੍ਹਾਈ ਕਰ ਗਈ ਕਹਿੰਦਾ ਮਰ ਗਈ ਮੇਰੇ ਲਈ ਤੇ ਕਈ ਸਾਲਾਂ ਦੀ ਮਰੀ ਹੈ ਸੰਸਕਾਰ ਤੇ ਨਹੀਂ ਆਇਆ ਮਰੀ ਮਾਂ ਦਾ ਮੂੰਹ ਨਹੀਂ ਵੇਖਿਆ ਕੱਢਦਾ ਦਿਮਾਗ 'ਚ ਅਗਲੇ ਨੇ ਮਾਂ ਬੱਚੇ ਦੇ ਦਿਮਾਗ 'ਚ ਬਹਿ ਨਹੀਂ ਸਕਦੀ ਜੇ ਬੱਚਾ ਭੌਂਦਾ ਨਾ ਚਾਹੇ ਪਿਓ ਦਿਮਾਗ 'ਚ ਬਹਿ ਨਹੀਂ ਸਕਦਾ ਜੇ ਪਿਓ ਬੱਚਾ ਪਿਓ ਨੂੰ ਦਿਮਾਗ 'ਚ ਭੌਂਦਾ ਨਾ ਚਾਹੇ ਇਸੇ ਤਰ੍ਹਾਂ ਗੁਰੂ ਵੀ ਦਿਮਾਗ 'ਚ ਨਹੀਂ ਬਹਿ ਸਕਦਾ ਜੇ ਸਿੱਖ ਨਾ ਬਣਾ ਚਾਹੇ ਇਸੇ ਤਰ੍ਹਾਂ ਰੱਬ ਵੀ ਕਿਸੇ ਦੇ ਦਿਮਾਗ 'ਚ ਨਹੀਂ ਬਹਿ ਸਕਦਾ ਜੇ ਬੰਦਾ ਨਾ ਬਣਾ ਚਾਹੇ ਰੱਬ ਨੇ ਐਡਾ ਆਜ਼ਾਦ ਛੱਡਿਆ ਬੰਦਾ ਐਡਾ ਆਜ਼ਾਦ ਪਰਮਾਤਮਾ ਜੇ ਨਹੀਂ ਤੁਸੀਂ ਰੱਬ ਨੂੰ ਮੰਨਣਾ ਤੇ ਨਾ ਮੰਨੋ ਇੱਥੇ ਵੀ ਆਜ਼ਾਦ ਹੈ ਉਹ ਧੱਕੇ ਨਾਲ ਨਹੀਂ ਮੰਨਦਾ ਵੀ ਮੰਨ ਮੈਨੂੰ ਤਾਂ ਕਰਕੇ ਇਹ ਖਿਆਲ ਛੱਡ ਦਿਓ ਜ਼ਿੰਦਗੀ ਵਿੱਚ ਵੀ ਤੁਸੀਂ ਕਰ ਲਓਗੇ ਕਈ ਕਹਿਣਗੇ ਮੈਂ ਪਤਨੀ ਨੂੰ ਆਪਣੀ ਬਣਾ ਕੇ ਰੱਖੂ ਨਾ ਨਾ ਨਾ ਉਹਨੇ ਤੈਨੂੰ ਪਤੀ ਮੰਨਣਾ ਹੋਇਆ ਮੰਨੂ ਤੈਨੂੰ ਜੋ ਮਰਜ਼ੀ ਕਰਦਾ ਜੇ ਨਾ ਮੰਨਣਾ ਹੋਇਆ ਨਾ ਭਾਵੇਂ ਤੂੰ ਸੋਨੇ ਦਾ ਬਣ ਜੀ ਨਹੀਂ ਮੰਨਣਾ ਤੂੰ ਦਿਨ ਰਾਤ ਲੱਗਾ ਰਹਿ ਜਿਹਨੇ ਤੈਨੂੰ ਪਤਨੀ ਨਹੀਂ ਮੰਨਣਾ ਪਤੀ ਨਹੀਂ ਮੰਨਣਾ ਤੂੰ ਜੋ ਮਰਜ਼ੀ ਕਰਦਾ ਤੇ ਜਿਹਨੇ ਤੈਨੂੰ ਤੇਰੀ ਪਤਨੀ ਨਹੀਂ ਬਣ ਜੇ ਉਹਨੇ ਤੈਨੂੰ ਪਤੀ ਨਹੀਂ ਮੰਨਣਾ ਤੂੰ ਜੋ ਮਰਜ਼ੀ ਬਣ ਜਾ ਤੇ ਜੇ ਤੁਹਾਡੇ ਵਰਗਿਆਂ ਚੋਂ ਕਿਸੇ ਨੇ ਪਤਨੀ ਨੂੰ ਨਹੀਂ ਮੰਨਣਾ ਅਗਲੀ ਤੇਰੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦੇ ਬਣਾ ਬਣਾ ਕੇ ਤੇਰੀਆਂ ਲੱਤਾਂ ਘੁੱਟੇ ਤੇਰੀ ਸੇਵਾ ਕਰੇ ਤੇਰੇ ਨਿਆਣਿਆਂ ਨੂੰ ਪਾਲੇ ਜੋ ਮਰਜ਼ੀ ਕਰਦੀ ਰਵੇ ਜਿਹਨੇ ਨਹੀਂ ਮੰਨਣਾ ਉਹਨੇ ਨਹੀਂ ਮੰਨਣਾ ਕਿਸੇ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਇਹ ਚੇਤਾ ਰੱਖਿਓ ਜੋ ਮਰਜ਼ੀ ਕਰ ਲਓ ਜੇ ਸ਼੍ਰੀ ਚੰਦ ਨੂੰ ਗੁਰੂ ਨਾਨਕ ਨੂੰ ਸ਼੍ਰੀ ਚੰਦ ਨੇ ਨਹੀਂ ਮੰਨਿਆ ਅਸੀਂ ਕੀ ਕਰ ਲਾਂਗੇ ਆਜ਼ਾਦ ਹੈ ਹਰ ਬੰਦਾ ਪੂਰੀ ਤਰ੍ਹਾਂ ਆਜ਼ਾਦ ਹੈ ਤੇ ਆਜ਼ਾਦ ਹੋਣ ਕਰਕੇ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ ਨਾ ਜੇ ਆਜ਼ਾਦ ਹੈ ਤਾਂ ਹੀ ਜ਼ਿੰਮੇਵਾਰੀ ਵੀ ਸਾਡੀ ਹੈ ਸਾਡੀ ਜ਼ਿੰਦਗੀ 'ਚ ਦਖਲ ਨਹੀਂ ਕਿਸੇ ਦਾ ਬਸ ਜਿਹਨੂੰ ਜੋ ਜਿਹਨੂੰ ਮੰਨਿਆ ਹੋਇਆ ਮੈਂ ਜੇ ਆਪਣੀ ਗੱਲ ਕਰਾਂ ਵੀ ਮੈਂ ਜਿਹਨੂੰ ਆਪਣੀ ਜ਼ਿੰਦਗੀ 'ਚ ਮੰਨਿਆ ਹੋਇਆ ਉਹ ਮੇਰੀ ਮਰਜ਼ੀ ਹੈ ਮੇਰੀ ਜ਼ਿੰਦਗੀ 'ਚ ਦਖਲ ਨਹੀਂ ਕਿਸੇ ਦਾ ਫਿਰ ਜ਼ਿੰਮੇਵਾਰੀ ਵੀ ਮੇਰੀ ਹੈ ਮੇਰਾ ਰੋਣਾ ਕਿਸੇ ਦਾ ਟੁੱਟ ਜਾਣਾ ਉਹਨੂੰ ਵੇਖ ਕੇ ਰੋਣਾ ਇਹਦੀ ਜ਼ਿੰਮੇਵਾਰੀ ਮੇਰੀ ਹੈ ਤੇ ਕਿਸੇ ਨੂੰ ਜੋੜ ਲੈਣਾ ਆਪਣੀ ਜ਼ਿੰਦਗੀ 'ਚ ਲੈ ਆਉਣਾ ਉਹਦੀ ਖੁਸ਼ੀ ਮਨਾਉਣੀ ਇਹ ਵੀ ਮੇਰੀ ਜ਼ਿੰਮੇਵਾਰੀ ਹੈ ਤਾਂ ਕਰਕੇ ਕਿਸੇ ਦਾ ਦਖਲ ਨਹੀਂ, ਆਪਣੀ ਜ਼ਿੰਮੇਵਾਰੀ ਲੈਣੀ ਸਿੱਖੋ। ਤਾਂ ਭਾਈ ਜਿਹੜੀ ਬੇਨਤੀ ਮੈਂ ਕਰਦਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਸ਼੍ਰੀ ਚੰਦ ਨੂੰ, ਇੱਕ ਗੱਲ ਸੁਣਿਓ ਬਈ, ਸ਼੍ਰੀ ਚੰਦ ਨੂੰ ਗੁਰੂ ਨਾਨਕ ਸਾਹਿਬ ਨੇ ਡਾਂਗ ਤੇ ਨਹੀਂ ਚੱਕੀ ਵੀ ਮੰਨਦਾ ਕਿ ਨਹੀਂ ਤੂੰ? ਨਹੀਂ ਨਾ ਕਿਹਾ ਕੁਛ। ਉਹ ਕਹਿੰਦਾ ਮੈਂ ਤੇ ਸਾਧ ਮੰਨਣਾ, ਮੈਂ ਤੇ ਐਂ ਧੂਣੇ ਦਬਾਉਂਦੇ ਕਰ ਲੈ ਜਾ ਕਰ ਲੈ, ਇੱਕ ਵਾਰੀ ਸਮਝਾਇਆ ਹੋਣਾ, ਨਹੀਂ ਸਮਝਿਆ ਜਾ ਲੈ ਮਗਰੋਂ। ਇਹ ਆਜ਼ਾਦੀ ਪਤਾ ਕਿਉਂ ਦਿੱਤੀ? ਕਿਉਂਕਿ ਗੁਰੂ ਨਾਨਕ ਦੇ ਪਿਤਾ ਨੇ ਵੀ ਗੁਰੂ ਨਾਨਕ ਨੂੰ ਇਹੋ ਹੀ ਆਜ਼ਾਦੀ ਦਿੱਤੀ ਸੀ। ਗੁਰੂ ਨਾਨਕ ਦੇ ਪਿਤਾ ਨੇ ਵੀ ਇਹੀ ਆਜ਼ਾਦੀ ਦਿੱਤੀ ਸੀ। ਜਿੱਤੇ ਜਨੇਊ ਮਹਾਰਾਜ ਨੇ ਕਿਹਾ ਮੈਂ ਨਹੀਂ ਪਾਉਣਾ, ਪੰਡਿਤ ਨੇ ਗੱਲਬਾਤ ਬਹੁਤ ਕੀਤੀ, ਵਾਰਤਾਲਾਪ ਕੀਤੀ, ਪੂਰੀ ਗੱਲਬਾਤ ਚੱਲੀ, ਸੰਵਾਦ ਛਿੜ ਗਿਆ। ਤੇ ਆਪਾਂ ਪੜ੍ਹਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹ ਜਨੇਊ ਜੀ ਕਾ ਹੈ। ਤਾਂ ਪਾਂਡੇ ਘਾਤਾ ਪਾ ਜਨੇਊ ਜੇ ਪਾਉਣਾ ਮੇਰੇ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਤੋਂ ਮਨਾ ਕਰਤਾ, ਇਤਿਹਾਸ ਵਿੱਚ ਇਹ ਕਿਤੇ ਲਿਖਿਆ ਨਹੀਂ ਮਿਲਦਾ ਵੀ ਗੁਰੂ ਨਾਨਕ ਨੇ ਚਪੇੜਾਂ ਮਾਰੀਆਂ ਪਿਤਾ ਕਲਿਆਣ ਦਾਸ ਨੇ ਵੀ ਕਿਉਂ ਨਹੀਂ ਪਾਉਂਦਾ, ਨਾ ਕਿਤੇ ਨਹੀਂ ਲਿਖਿਆ ਮਿਲਦਾ ਵੀ ਧੱਕੇ ਨਾਲ ਪਾ, ਪਿਓ ਲੜ ਪਿਆ ਹੋਵੇ ਵੀ ਪਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਕਲਿਆਣ ਦਾਸ ਮਹਿਤਾ ਜੀ ਕਹਿੰਦੇ ਹੋਣਗੇ ਮੇਰਾ ਪੁੱਤ ਆਮ ਨਹੀਂ। ਆਮ ਮਤਲਬ ਵੀ ਸੋਚਦਾ, ਸੋਚ ਬੜੀ ਤਿੱਖੀ ਹੈ ਤੇ ਸਵਾਲ ਬੜੇ ਤਿੱਖੇ ਨੇ, ਗੱਲ ਤੇ ਸਹੀ ਕਹਿੰਦਾ ਤੇ ਕਿਹਾ ਹੋਣਾ ਸ਼ਾਬਾਸ਼ ਏ ਪੁੱਤ ਤੇਰੀ ਮਰਜ਼ੀ ਹੈ ਨਹੀਂ ਪਾਉਣਾ, ਨਾ ਆਖੋ ਸਤਨਾਮ ਸ੍ਰੀ ਵਾਹਿ। ਜਿਹੜਾ ਫਰੀਡਮ ਦਿੱਤਾ ਗਿਆ ਗੁਰੂ ਨਾਨਕ ਨੂੰ, ਉਹ ਫਰੀਡਮ ਦਿੱਤਾ ਗਿਆ ਉਹੀ ਉਹਨਾਂ ਨੇ ਆਪਣੇ ਪੁੱਤ ਨੂੰ ਵੀ ਦਿੱਤੀ, ਆਜ਼ਾਦੀ ਦਿੱਤੀ। ਪਿਓ ਨੇ ਆਜ਼ਾਦੀ ਦਿੱਤੀ ਨਾ ਪਾ, ਪਰ ਸ਼੍ਰੀ ਚੰਦ ਨੇ ਧੂਣੇ ਲਾ ਲਏ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਆਜ਼ਾਦ ਹੈ ਤੇਰੀ ਮਰਜ਼ੀ। ਆਜ਼ਾਦ ਛੱਡਾਂਗੇ ਨਾ ਜਦੋਂ, ਕਈ ਕਈ ਵਾਰੀ ਖੁੱਲੇ ਛੱਡੋਗੇ ਤੁਸੀਂ, ਕਈ ਬੰਦੇ ਫਿਰ ਵਧੀਆ ਬਣ ਜਾਂਦੇ ਆ, ਕਈ ਘਟੀਆ ਬਣ ਜਾਂਦੇ, ਪਰ ਵਧੀਆ ਵੀ ਤਾਂ ਹੀ ਬਣਨਗੇ ਨਾ। ਹੁਣ ਸਾਡੇ ਬੱਚੇ ਜਿਹੜੇ ਵਿਦੇਸ਼ਾਂ 'ਚ ਜਾਣ ਲੱਗੇ ਆ, ਕਈ ਕਈ ਕਈ ਕੁੜੀਆਂ ਜਾਣਾ, ਬੱਚੀਆਂ ਜਾਣਾ ਚਾਹੁੰਦੀਆਂ ਵੀ ਮੇਰੇ ਪਿਤਾ ਜੀ ਮੈਨੂੰ ਕੈਨੇਡਾ ਭੇਜੋ, ਮੈਂ ਜਾ ਸਕਦੀ ਹਾਂ, ਮੈਨੂੰ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਇਆ, ਮੈਨੂੰ ਆਈਲੈਟਸ ਕਰ ਲੈਣ ਦਿਓ, ਮੈਂ ਕੈਨੇਡਾ ਪੜ੍ਹਨ ਜਾਣਾ ਚਾਹੁੰਦੀ ਹਾਂ। ਕਈਆਂ ਦੇ ਪੁੱਤ ਕਹਿੰਦੇ ਬਾਪੂ ਕਿੱਲਾ ਵੇਚ ਦੇ ਮੈਨੂੰ ਭੇਜ ਬਾਹਰ, ਮੈਂ ਪੜ੍ਹਾਈ ਕਰਨ ਵਾਸਤੇ ਜਾਊਂ। ਤੇ ਤੁਸੀਂ ਆਜ਼ਾਦ ਛੱਡ ਕੇ ਵੇਖੋ ਬੱਚਿਆਂ ਨੂੰ, ਆ ਜਿੱਡੇ ਜਿੱਡੇ ਘਰ ਤੁਸੀਂ ਬਣਾਏ ਹੈ ਏਦੂ ਦੁੱਗਣੇ ਇਹਨਾਂ ਨੇ 2-3 ਸਾਲਾਂ 'ਚ ਹੀ ਬਣਾ ਲੈਣੇ ਆ। ਆਖੋ ਸਤਨਾਮ, ਛੱਡ ਤੇ ਸਹੀ ਆਜ਼ਾਦ ਇਹਨੂੰ, ਖੁੱਲਾ ਤੇ ਛੱਡ। ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ, ਵਿਗੜਨ ਦਾ ਖਤਰਾ ਵੀ ਬਣੇਗਾ, ਪਰ ਜੇ ਖੁੱਲਾ ਛੱਡੇਗਾ ਉੱਡਣਗੇ ਵੀ, ਇਹ ਤਾਂ ਚੰਗੇ ਵੀ ਇਹਨਾਂ ਚੋਂ ਨਿਕਲਣਗੇ। ਆਜ਼ਾਦੀਆਂ ਦੇ ਕੇ ਵੇਖੋ, ਠੀਕ ਹੈ ਸ਼੍ਰੀ ਚੰਦ ਵੀ ਬਣਨਗੇ, ਪਰ ਗੁਰੂ ਨਾਨਕ ਵਰਗਾ ਵੀ ਬਣੇਗਾ ਕੋਈ? ਆਜ਼ਾਦੀ ਤੇ ਦਿਓ, ਕਹਿਣ ਦੇ ਦੇ ਇੱਕ ਵਾਰੀ ਗੱਲ, ਖੁੱਲ ਕੇ ਬੋਲਣ ਦੇ ਦਿਓ, ਆਜ਼ਾਦੀ ਤੇ ਦਿਓ। ਆ ਇੱਥੇ ਹੁਣ ਅਸੀਂ ਇੱਥੇ ਬੋਲਦੇ ਹਾਂ, ਸਾਡੇ ਤੇ ਬੰਧਨ ਨੇ, ਆਜ਼ਾਦੀ ਦੇ ਦਿਓ ਬੋਲਣ ਦੀ ਸਾਰਿਆਂ ਨੂੰ, ਖੁੱਲ ਕੇ। ਹੋ ਸਕਦਾ ਕੋਈ ਨਾ ਕੋਈ ਮੂਰਖ ਵੀ ਆਏਗਾ ਵਿੱਚ, ਪਰ ਜੇ ਖੁੱਲ ਕੇ ਆਜ਼ਾਦੀਆਂ ਮਿਲ ਜਾਣ ਨਾ ਬੋਲਣ ਦੀਆਂ, ਤੇ ਉਹ ਵੀ ਬੋਲਿਆ ਜਾ ਸਕਦਾ ਜਿਹੜਾ ਕਪਾਟ ਖੋਲਦੇ ਸਾਰੇ ਸਵਾਲ ਹੀ ਹੱਲ ਕਰਦੇ, ਉਹ ਵੀ ਬੋਲਿਆ ਜਾ ਸਕਦਾ। ਆਜ਼ਾਦੀ ਤੇ ਦਿਓ, ਜ਼ਰੂਰੀ ਨਹੀਂ ਵੀ ਸਾਰੇ ਹੀ ਗਲਤ ਹੋ ਜਾਣਗੇ, ਸਾਰੇ ਹੀ ਮਾੜੇ ਹੋ ਜਾਣਗੇ, ਇੱਦਾਂ ਨਹੀਂ ਹੋ ਸਕਦਾ। ਆਜ਼ਾਦ ਕਰੋ ਇਹਨੂੰ, ਇਹਨੂੰ ਖੁੱਲਣ ਦਿਓ ਦਿਮਾਗ। ਸਾਡੇ ਗੁਰੂ ਜੀ ਕਹਿੰਦੇ ਆ ਆ ਦਿਮਾਗ ਖੁੱਲਣਾ ਚਾਹੀਦਾ, ਤਾਂ ਕਰਕੇ ਕੋਸ਼ਿਸ਼ ਕਰੋ। ਬਾਕੀ ਦਾਵਾ ਨਾ ਕਰੋ ਕਿ ਅਸੀਂ ਕਿਸੇ ਨੂੰ ਸਮਝਾ ਦੇਵਾਂਗੇ, ਅਸੀਂ ਕਿਸੇ ਨੂੰ ਬਦਲ ਦੇਵਾਂਗੇ, ਅਸੀਂ ਕਿਸੇ ਨੂੰ ਚੇਂਜ ਕਰ ਦੇਵਾਂਗੇ, ਇਹ ਤੇ ਅਗਲੇ ਦੀ ਮਰਜ਼ੀ ਹੈ। ਸ਼ੁਰੂ ਵਿੱਚ ਪੰਕਤੀ ਫਿਰ ਪੜੋ, ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ, ਜਿੰਨਾ ਮਰਜ਼ੀ ਸਮਝਾ ਲਓ, ਜਿਹੜੇ ਨਹੀਂ ਸਮਝਣਾ ਉਹ ਨਹੀਂ ਸਮਝ ਸਕਦਾ। ਪੜੋ ਜੀ, ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ, ਮਨ ਮੁਖ ਰਲਾਇਆ ਨਾ ਰਲੈ, ਪਿਆ ਕਿਰ ਤੂੰ ਫਿਰਾਏ, ਲਿਵ ਤਾਤ ਦੋਏ ਰਹਾ ਹੈ, ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵਟੀ ਲਾਏ। ਆਪਣੇ ਮਨ ਨੂੰ ਸਮਝਾਓ, ਗੁਰੂ ਤੋਂ ਮਤ ਲੈ ਕੇ ਆਪਣੇ ਮਨ ਨਾਲ ਗੱਲ ਕਰੋ। ਗਿਆਨ ਸਾਡੇ ਆਪਣੇ ਲਈ ਹੈ, ਕਿਸੇ ਲਈ ਨਹੀਂ। ਗਿਆਨ ਦੁਨੀਆ ਲਈ ਨਹੀਂ, ਗਿਆਨ ਸਾਡੇ ਆਪਣੇ ਲਈ ਹੈ। ਤੇ ਝਗੜਾ ਆਪਣੇ ਆਪ ਨਾਲ ਕਰਿਆ ਕਰੋ। ਲੋਕੀ ਨਹੀਂ ਸਮਝਦੇ, ਲੋਕੀ ਨਹੀਂ ਸੁਣਦੇ, ਲੋਕੀ ਨਹੀਂ ਬਦਲਦੇ, ਕਹਿੰਦੇ ਨਾ ਆਪਣੇ ਨਾਲ ਗੱਲ ਕਰ। ਗਿਆਨ ਤੇਰੇ ਆਪਣੇ ਲਈ ਹੈ, ਕਿਸੇ ਲਈ। ਅੱਗੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਪ, ਮਨ ਹੀ ਮੰਜ ਸਮਾਏ। ਬਸ ਮਨ ਨੂੰ ਖੜਾ ਕਰ ਕਚਹਿਰੀ ਵਿੱਚ, ਇਹਨੂੰ ਇਹਦੇ ਨਾਲ ਗੱਲ ਕਰ। ਲੋਕਾਂ ਨੂੰ ਐਂ ਕਰ ਲੈਂਦਾ ਵੀ ਖੜਾ ਹੋ ਗੱਲ, ਇਹਨੂੰ ਖਿਲਾਰ ਸੱਥ ਚ, ਇਹਨੂੰ ਖਿਲਾਰ। ਆਪਣੇ ਆਪ ਨਾਲ ਗੱਲਾਂ ਕਰਿਆ ਕਰ, ਆਪਣੇ ਆਪ ਨੂੰ ਜਿੱਤ ਕੇ ਵਿਖਾ। ਜਾ ਕਹੋ ਹਰ ਰੰਗ ਲਾਗੋ, ਇਸ ਯੁਗ ਮਹਿ ਸੋ ਕਹੀਅਤ ਹੈ, ਸੂਰਾ ਆਤਮ ਜਿਣੈ ਸਗਲ ਵਸ ਤੰਕ ਹੈ, ਜਾ ਕਾ ਸਤਿਗੁਰ ਪੂਰਾ। ਬਸ ਆਪਣੇ ਆਪ ਨੂੰ ਜਿੱਤ, ਆਪਣੇ ਆਪ ਤੇ ਕਾਬੂ ਪਾ। ਹਾਂਜੀ। ਮਨ ਜੋ ਇੱਛੇ ਸੋ ਲਹੈ, ਸੱਚੇ ਸ਼ਬਦ ਸੋ ਪਾਏ। ਅੰਮ੍ਰਿਤ ਨਾਮ ਸਦ ਪੁੰਜੀਏ, ਗੁਰਮੁਖ ਕਾਰ ਕਮਾਏ। ਸਤਿਗੁਰੂ ਦੀ ਸਿੱਖਿਆ ਲੈ ਕੇ ਸੱਚ ਨਾਲ ਅੰਮ੍ਰਿਤ ਨਾਮ, ਉਹਦੀ ਹੋਂਦ, ਉਹ ਸੱਚ ਨਾਲ ਗੁਰੂ ਦਾ ਪਿਆਰਾ ਜੁੜਦਾ ਔਰ ਉਹਦਾ ਹੀ ਰਸ ਚੱਖਦਾ। ਹਾਂਜੀ। ਵਿਣ ਮੰਨੈ ਜੇ ਹੋਰੀ ਨਾਲ ਲੁੱਝਣਾ। ਵਿਣ ਮੰਨੈ, ਮਨ ਨਾਲ, ਮਨ ਨੂੰ ਛੱਡ ਕੇ ਜੇ ਕੋਈ ਬੰਦਾ ਹੋਰਾਂ ਨਾਲ ਲੜਦਾ ਫਿਰਦਾ। ਆਪਣੇ ਮਨ ਨੂੰ ਸਮਝਾਉਣਾ ਸੀ, ਗਿਆਨ ਲੋਕਾਂ ਲਈ ਨਹੀਂ ਸਾਡੇ ਮਨ ਲਈ ਹੈ। ਤੇ ਜੇ ਕਹਿੰਦੇ ਆਪਣੇ ਮਨ ਨੂੰ ਛੱਡ ਕੇ ਹੋਰਾਂ ਨਾਲ ਲੜਦਾ ਫਿਰਦਾ ਵੀ ਲੋਕ ਨਹੀਂ ਬਦਲਦੇ, ਦੁਨੀਆ ਨਹੀਂ ਸਮਝਦੀ, ਕਹਿੰਦੇ ਪੁੱਤ ਦੀ ਮਰਜ਼ੀ ਹੈ, ਤੈਨੂੰ ਆਪਣੇ ਅੰਦਰ ਥਾਂ ਦਵੇ ਭਾਵੇਂ ਨਾ ਦਵੇ, ਤੈਨੂੰ ਪਿਓ ਮੰਨੇ ਨਾ ਮੰਨੇ, ਪਰ ਝਗੜਾ ਨਾ ਕਰ। ਆਪਣੇ ਮਨ ਨੂੰ ਸਮਝਾ ਲੈ ਵੀ ਇਹ ਤੇ ਐਂ ਚੱਲੂ, ਆਖੋ ਸਤਨਾਮ। ਆਪਣੇ ਆਪ ਨੂੰ ਸਮਝਾ ਲੈ। ਤੂੰ ਲੜਨ ਲੱਗ ਪਈ ਨਾ ਵੀ ਮੈਨੂੰ ਮੰਨਦਾ ਨੀ, ਮੈਨੂੰ ਪੁੱਤ ਪਿਓ ਨੀ ਮੰਨਦਾ, ਮੈਨੂੰ ਧੀ ਨੀ ਪਿਓ ਮੰਨਦੀ, ਮੈਨੂੰ ਘਰ ਵਾਲੀ ਘਰ ਵਾਲਾ ਨੀ ਮੰਨਦੀ, ਇਹ ਨੀ ਹੋ ਸਕਦਾ। ਆਪਣੇ ਉਹ ਜਨਮ ਗਵਾ ਲਏਗਾ ਆਪਣਾ ਇਹਨਾਂ ਗੱਲਾਂ 'ਚ ਹੀ ਵੀ ਹਾਏ ਉਹ ਨੀ ਮੈਨੂੰ ਮੰਨਦਾ, ਹੁਣ ਉਹ ਨੀ ਮੈਨੂੰ ਮੰਨਦਾ, ਹੁਣ ਉਹ ਨੀ ਮੈਨੂੰ ਮੰਨਦਾ। ਕਹਿੰਦੇ ਆਪਣੇ ਮਨ ਨੂੰ ਸਮਝਾ ਲੈ, ਬਸ ਕਿਸੇ ਨੂੰ ਨੀ ਸਮਝਾ ਸਕਦਾ। ਬਸ ਹੀ ਨੀ ਤੇਰਾ, ਕੰਟਰੋਲ ਹੀ ਨੀ ਸਾਡਾ ਇਹਦੇ ਉੱਤੇ। ਆਪਾਂ ਕੀ ਸੋਚ। ਵਿਣ ਮਨ ਜੇ ਹੋਰੀ ਨਾਲ ਲੁੱਝਣਾ, ਜਾਸੀ ਜਨਮ ਗਵਾਏ। ਜਨਮ ਗਵਾ ਦਿਆਂਗੇ ਆਪਾਂ, ਇਹੀ ਸੋਚਦੇ ਰਹਾਂਗੇ ਵੀ ਆਹ ਨੀ ਮੰਨਦਾ, ਆਹ ਨੀ ਮੈਨੂੰ ਮੰਨਦਾ, ਆਹ ਨੀ ਮੇਰੀ ਗੱਲ ਮੰਨਦਾ। ਫਿਰ ਮੈਂ ਬੇਨਤੀ ਕਰਦਾ ਵੀ ਆਹ ਮੈਨੂੰ ਮਾਂ ਨੀ ਮੰਨਦਾ, ਆਹ ਮੈਨੂੰ ਘਰ ਵਾਲਾ ਨੀ ਮੰਨਦੀ, ਆਹ ਮੈਨੂੰ ਦੋਸਤ ਨੀ ਮੰਨਦਾ, ਆਹ ਮੈਨੂੰ ਰਿਸ਼ਤੇਦਾਰ ਨੀ ਮੰਨਦਾ, ਆਹ ਸਾਨੂੰ ਜਵਾਈ ਭਾਈ ਨੀ ਮੰਨਦੇ, ਆਹ ਸਾਨੂੰ ਉਹ ਨਹੀਂ ਮੰਨਣਾ ਜਿਨ੍ਹਾਂ ਨੇ ਨਹੀਂ ਮੰਨਣਾ। ਤੂੰ ਵੇਖ ਲੈ ਵੀ ਜਿੰਨਾ ਕੁ ਤੇਰੇ ਨਾਲ ਰੱਖਦੇ ਨੇ ਉਨਾ ਕੁ ਤੂੰ ਰੱਖ ਲੈ ਬਸ। ਜੇ ਬੱਚਾ ਤੈਨੂੰ ਨਹੀਂ ਪਿਓ ਮੰਨਣਾ ਚਾਹੁੰਦਾ, ਇਹ ਛੱਡ ਪਰੇ ਤੂੰ ਵੀ ਛੱਡ ਖੇੜਾ, ਤੂੰ ਕਿਉਂ ਮਗਰ ਮਗਰ ਫਿਰਦਾ ਫਿਰ ਉਹਦੇ। ਜਿਹੜਾ ਯਾਰ ਤੈਨੂੰ ਨਹੀਂ ਮੰਨਣਾ ਚਾਹੁੰਦਾ, ਔਖਾ ਕਿਉਂ ਹੁੰਦਾ? ਆਪਣੇ ਮਨ ਨੂੰ ਸਮਝਾ ਲੈ, ਉਹ ਜਿਹਾ ਤੂੰ ਵਰਤ ਲਿਆ ਕਰ। ਜਿਹੜੀ ਧੀ ਤੈਨੂੰ ਨਹੀਂ ਪਿਓ ਸਮਝਦੀ, ਛੱਡ ਪਰੇ ਫਿਰ ਤੂੰ, ਤੂੰ ਕਿਉਂ ਧੀ ਸਮਝੇਗਾ ਫਿਰ, ਛੱਡ ਤੂੰ ਵੀ ਫਿਰ। ਜਿਹੜੀ ਘਰ ਵਾਲੀ ਨਹੀਂ ਤੈਨੂੰ ਆਪਣਾ ਪਤੀ ਸਮਝਦੀ, ਰਹਿਣ ਦੇ ਫਿਰ ਤੂੰ ਵੀ, ਤੂੰ ਵੀ ਆਪਣੇ ਮਨ ਨੂੰ ਸਮਝਾ। ਜਿੰਨਾ ਕੁ ਅਗਲਾ ਕਰਦਾ ਉਨਾ ਕੁ ਕਰੀ ਚੱਲ, ਉਹ ਤੂੰ ਸਮਝ ਲੈ, ਆਪਣੇ ਮਨ ਨੂੰ ਸਮਝਾ ਲੈ। ਜੇ ਲੋਕਾਂ ਨੂੰ ਸਮਝਾਉਂਦਾ ਰਿਹਾ, ਵੇਖ ਵੇਖ ਕੇ ਦੁਖੀ ਹੁੰਦਾ ਰਿਹਾ, ਸੜਦਾ ਰਿਹਾ, ਉਬਲਦਾ ਰਿਹਾ, ਪਰੇਸ਼ਾਨ ਹੁੰਦਾ ਰਿਹਾ, ਇਹਦਾ ਕੋਈ ਫਾਇਦਾ ਨਹੀਂ ਹੋਣਾ। ਆਪਣੇ ਆਪ ਨੂੰ ਸਮਝਾਉਣਾ ਪੈਣਾ। ਆਓ, ਪੰਜ ਪਿਆਰੇ ਸੰਗਤ ਵਿੱਚ ਆਉਣਗੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਸੰਗਤਾਂ ਨੇ ਵੀ ਆਉਣਾ। ਸਾਰਿਆਂ ਨੂੰ ਬੇਨਤੀ ਹੈ ਜੀ, ਬੈਠੇ ਰਿਹੋ, ਬੀਬੀ ਉਹ ਸਾਰੀਆਂ ਭੈਣਾਂ ਨੂੰ ਬੇਨਤੀ ਹੈ, ਬਹਿ ਜਾਓ, ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ। ਜੀ ਆਇਆਂ ਨੂੰ ਕਹੀਏ, ਪੰਜ ਪਿਆਰੇ ਜਿਹੜੇ ਗੁਰੂ ਵਾਲੇ ਬਣ ਕੇ ਸੰਗਤਾਂ ਆਈਆਂ, ਸਾਰਿਆਂ ਨੂੰ ਜੀ ਆਇਆਂ ਨੂੰ ਕਹੀਏ, ਅੰਮ੍ਰਿਤ ਛੱਕ ਕੇ ਆਉਣ ਵਾਲਿਆਂ ਨੂੰ ਵਧਾਈ ਦਈਏ। ਉੱਠਣਾ ਨਹੀਂ ਜੀ, ਆਪੋ ਆਪਣੀ ਜਗ੍ਹਾ ਤੇ ਬੈਠੇ ਰਿਹੋ। ਨਿਭ ਜਾਣ ਕਲਗੀਆਂ ਵਾਲਿਓ, ਚਰਨਾਂ ਦੇ ਨਾਲ ਲੱਗੀਓ। ਨਿਭ ਜਾਣ ਕਲਗੀਆਂ ਵਾਲਿਓ, ਚਰਨਾਂ ਦੇ ਨਾਲ ਲੱਗੀਓ। ਨਿਭ ਜਾਣ ਕਲਗੀਆਂ ਵਾਲਿਓ, ਚਰਨਾਂ ਦੇ ਨਾਲ ਲੱਗੀਓ। ਨਿਭ ਜਾਣ ਕਲਗੀਆਂ ਵਾਲਿਓ, ਉਹ ਚਰਨਾਂ ਦੇ 250 ਪ੍ਰਾਣੀ ਕਹਿ ਲੋ ਗੁਰੂ ਵਾਲੇ ਬਣੇ ਸਿੰਘ ਜਕਾਰੇ ਲੱਗਣ ਜਿਨ੍ਹਾਂ ਨੂੰ ਸਮਾਗਮ ਦਾ ਚਾਅ ਹੈ ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ ਸੰਗਿਓ ਨਾਮ ਪਿਆਰਿਓ ਇਹਦੇ ਨਾਲ ਉਤਸ਼ਾਹ ਬਣਦਾ ਸਪਿਰਿਟ ਬਣਦਾ ਜੋਸ਼ ਬਣਦਾ ਜਦੋਂ ਜਕਾਰਾ ਲੱਗੇ ਸਾਰੇ ਬਾਹਾਂ ਖੜੀਆਂ ਕਰੋ ਜਿਨ੍ਹਾਂ ਨੂੰ ਸਮਾਗਮ ਦਾ ਤੇ ਅੰਮ੍ਰਿਤ ਸੰਚਾਰ ਦਾ ਚਾਅ ਹੈ ਸੰਗਿਓ ਨਾਮ ਬਈ I'm ਸੁਣੋ 250 ਪ੍ਰਾਨੀ ਗੁਰੂ ਵਾਲੇ ਬਣੇ ਜਿਹੜੇ ਜਿਹੜੇ ਸਿੰਘ ਸੱਜ ਗਏ ਐ ਉਹਨਾਂ ਨੂੰ ਬਹੁਤ ਬਹੁਤ ਵਧਾਈ ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾ ਕੇ ਰੱਖਿਓ ਅੰਮ੍ਰਿਤ ਛਕਣ ਵਾਲਿਓ ਵੀਰੋ ਭਾਈਓ ਭੈਣੋ ਕਾਇਮ ਰਹੋ ਹੁਣ ਇਹ ਦਾਖਲਾ ਹੈ ਇਹ ਡਿਗਰੀ ਨਹੀਂ ਇਹ 250 ਨੂੰ ਛਕਾਇਆ ਕਿ ਇਹਨਾਂ ਨੇ ਛਕਿਆ ਬੋਲੋ ਛਕਿਆ ਛਕਾਉਣਾ ਤੇ ਸਾਰਿਆਂ ਨੂੰ ਹੀ ਸੀ ਅਸੀਂ ਪਰ ਛਕਿਆ 250 ਨਹੀਂ ਅਸੀਂ ਤੇ ਸਾਰਿਆਂ ਨੂੰ ਛਕਾਉਣਾ ਚਾਹੁੰਦੇ ਸੀ ਇਹਨਾਂ ਨੇ ਛਕਿਆ ਜੇ ਦਾ ਕ੍ਰੈਡਿਟ ਲਵਾਂਗੇ ਵੀ ਅਸੀਂ ਛਕਾਇਆ ਫਿਰ ਜਿਹੜੇ ਨਹੀਂ ਛਕ ਗਿਆ ਉਹਦੀ ਜ਼ਿੰਮੇਵਾਰੀ ਵੀ ਫਿਰ ਸਾਨੂੰ ਚੱਕਣੀ ਪਊ ਦੋਵੇਂ ਗੱਲਾਂ ਹੋਣਗੀਆਂ ਇੱਕ ਥੋੜਾ ਹੋ ਸਕਦੀ ਉਹ ਛੱਡੋ ਆਹ ਤੇ ਗੱਲ ਬੜੀ ਵੱਡੀ ਹੈ ਮੱਝ ਨੂੰ ਪਾਣੀ ਪਿਆਉਣਾ ਕਿ ਮੱਝ ਪੀਂਦੀ ਹੈ ਉਹਨੂੰ ਹੀ ਪਿਆ ਸਕਦਾ ਜਿਹੜੀ ਪੀਣਾ ਚਾਹੁੰਦੀ ਹੈ ਲਜਾ ਸਕਦਾ ਸੰਗਲ ਉਹਦੇ ਵਿੱਚ ਬੱਚੇ ਦੇ ਵਾ ਉਹਨੂੰ ਹੀ ਪਿਆਏਗਾ ਜਿਹੜੀ ਪੀਣਾ ਚਾਹੁੰਦੀ ਹੈ ਤੂੰ ਨਹੀਂ ਪਿਆ ਸਕਦਾ ਜਿਹੜੀ ਪੀਣਾ ਚਾਹੂਗੀ ਉਹਨੂੰ ਪਿਆ ਤਾਂ ਕਰਕੇ ਭਾਈ ਗਿਆਨ ਹੈ ਜਿਹੜਾ ਇਹ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਸਮਝ ਤੇ ਲੈਣੀ ਹੁੰਦੀ ਹੈ ਪਰ ਜਿਹੜੇ ਲੈ ਰਹੇ ਹੈ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕੋਈ ਨਹੀਂ ਬੰਦਿਆਂ ਵਾਂਗੂ ਸਰੀਰ ਨਹੀਂ ਪਰ ਉਹ ਲੈਣਾ ਚਾਹੁੰਦੇ ਸੀ ਬਸ ਫਿਰ ਕੁਦਰਤ ਦੇ ਪਤਾ ਨਹੀਂ ਕਿੰਨੇ ਕੁ ਕ੍ਰਿਸ਼ਮੇ ਵੇਖ ਵੇਖ ਕੇ ਲਈ ਗਏ ਗਿਆ ਫਿਰ ਬਾਣੀ ਇਕੱਠੀ ਕਰਦੇ ਰਹੇ ਉਧਰ ਨੂੰ ਵੀ ਗਏ ਉਹ ਲੈਣ ਵਾਲੇ ਲੈਣ ਵਾਲਾ ਬੰਦਾ ਹੋਵੇ ਉਹ ਤੇ ਬਸ ਫਿਰ ਮਾਂ ਦੀ ਮਾੜੀ ਦੀ ਗੱਲ ਚੋਂ ਲੈ ਲੈਂਦਾ ਸਮਝ ਜਾਂਦਾ ਪਰ ਜੇ ਤੁਸੀਂ ਕਹੋਗੇ ਵੀ ਤੁਸੀਂ ਬਦਲ ਦੇਵਾਂਗੇ ਦੁਨੀਆਂ ਨੂੰ ਸਮਝਾ ਦੇਵਾਂਗੇ ਨਹੀਂ ਅਸੀਂ ਨਹੀਂ ਸਮਝਾ ਸਕਦੇ ਸਾਹਿਬਜ਼ਾਦਿਆਂ ਤੋਂ ਵਜੀਦਾ ਸਮਝਿਆ ਥੋੜ੍ਹਾ ਨਾ ਵਜੀਦਾ ਸਮਝਿਆ ਨਾ ਇਹ ਸਮਝਣ ਵਾਲੇ ਜਿਹਨੇ ਨਹੀਂ ਸਮਝਣਾ ਉਹਨੂੰ ਕਿਉਂਕਿ ਆਜ਼ਾਦ ਹੈ ਨਾ ਬੰਦਾ ਅਗਲਾ ਮਨਮੁੱਖ ਰਹਿਣਾ ਚਾਹੁੰਦਾ ਤੁਸੀਂ ਕਿਵੇਂ ਗੁਰਮੁਖ ਬਣਾ ਦੋਗੇ ਅਗਲਾ ਕਪੁੱਤ ਰਹਿਣਾ ਚਾਹੁੰਦਾ ਤੁਸੀਂ ਕਿਵੇਂ ਪੁੱਤ ਬਣਾ ਦੋਗੇ ਅਗਲਾ ਨਹੀਂ ਰਹਿਣਾ ਮਨਮੁੱਖ ਰਹਿਣਾ ਚਾਹੁੰਦਾ ਗੁਰਮੁਖ ਕਿਵੇਂ ਬਣਾ ਦੋਗੇ ਤੁਸੀਂ ਏਦਾਂ ਨਹੀਂ ਹੋ ਸਕਦਾ ਅਗਲੇ ਦੀ ਮਰਜ਼ੀ ਹੈ ਅਗਲਾ ਨਹੀਂ ਜ਼ਿੰਦਗੀ ਨਰਕ ਬਣਾਉਣੀ ਚਾਹੁੰਦਾ ਬਣਾਈ ਰੱਖਣ ਦੋ ਜਿਹੜਾ ਬਸ ਜ਼ਿੰਮੇਵਾਰੀ ਚੱਕ ਲਵੇ ਹਰੇਕ ਬੰਦਾ ਵੀ ਆਪਣੀ ਜ਼ਿੰਮੇਵਾਰੀ ਮੇਰੀ ਹੈ ਭਾਈ ਮੈਂ ਆਪਣੀ ਗਰੰਟੀ ਦੇ ਦਿਆਂ ਕਿਸੇ ਦੀ ਆਪਣੀ ਜ਼ਿੰਮੇਵਾਰੀ ਹੈ ਵੀ ਇੱਥੇ ਕਿਹਨੂੰ ਰੱਖਣਾ ਕਿਹਨੂੰ ਨਹੀਂ ਰੱਖਣਾ ਹਰ ਬੰਦਾ ਆਜ਼ਾਦ ਹੈ ਕਿਸੇ ਦਾ ਸਾਡੀ ਜ਼ਿੰਦਗੀ 'ਚ ਕੋਈ ਰੋਲ ਹੀ ਨਹੀਂ ਆਜ਼ਾਦ ਹੈ ਬਹਾਨਿਆਂ ਜ਼ਰੂਰ ਬਣਿਆ ਵਿਧ ਜ਼ਰੂਰ ਬਣੀ ਅਸੀਂ ਪੈਦਾ ਹੋਏ ਤਾਂ ਕਰਕੇ ਜਿਹੜੇ ਅੱਜ ਸਿੰਘ ਸੱਜ ਗਏ ਗੁਰੂ ਵਾਲੇ ਬਣੇ ਬਸ ਤੁਰੇ ਰਹੋ ਭਾਈ ਵਿਖੜਾ ਏ ਪੈਂਡਾ ਆਨੰਦਪੁਰ ਤੋਂ ਨਾਦੇੜ ਦਾ ਹੈ ਤੇ ਔਖਾ ਰਾਹ ਇਹਦੇ ਚ ਕੋਈ ਸ਼ੱਕ ਨਹੀਂ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮਿਹਰ ਦਾ ਹੱਥ ਮਾਲਕ ਦਾ ਸਿਰ ਦੇ ਉੱਤੇ ਹੈ ਤੁਰੇ ਚੱਲਿਓ ਹਰੇਕ ਦੀ ਜ਼ਿੰਦਗੀ 'ਚ ਚੇਤਾ ਰੱਖਿਓ ਚਮਕੌਰ ਦੀ ਗੜੀ ਹਰੇਕ ਦੀ ਜ਼ਿੰਦਗੀ 'ਚ ਆਏਗੀ ਜੇ ਤੁਰਨਾ ਚਾਹੁੰਦਾ ਹੈ ਅਕਲ ਲੈਣ ਵਾਲੇ ਪਾਸੇ ਤੁਰਨਾ ਹੈ ਜੇ ਸਮਝਣ ਵਾਲੇ ਪਾਸੇ ਤੁਰਨਾ ਹੈ ਜੇ ਸੱਚ ਦੇ ਰਾਹ ਤੇ ਤੁਰਨਾ ਹੈ ਜੇ ਚਾਹੁੰਦਾ ਵੀ ਮੈਂ ਆਹ ਰਾਹ ਚੁਣ ਲਿਆ ਵੀ ਮੈਂ ਗੁਰੂ ਵਾਲਾ ਰਾਹ ਚੁਣਨਾ ਆਹ ਚੁਣਨਾ ਮੈਂ ਚੁਣਾ ਧੱਕੇ ਨਾਲ ਨਹੀਂ ਜੇ ਤੂੰ ਚਾਹੁੰਦਾ ਹੈ ਫਿਰ ਚੇਤਾ ਰੱਖੀ ਇਹਦੇ ਰਾਹ ਵਿੱਚ ਕਿਤੇ ਨਾ ਕਿਤੇ ਚਮਕੌਰ ਦੀ ਗੜੀ ਵੀ ਆਊ ਕਿਤੇ ਨਾ ਕਿਤੇ ਸਰਹੰਦ ਦੀਆਂ ਨੀਹਾਂ ਵੀ ਆਉਣਗੀਆਂ ਕਿਤੇ ਨਾ ਕਿਤੇ ਸਭ ਕੁਝ ਛੱਡਣ ਦੀ ਗੱਲ ਵੀ ਆ ਸਕਦੀ ਹੈ ਹਰੇਕ ਦੇ ਆਊ ਪਰ ਗੜੀ ਦਾ ਰੂਪ ਹੋਰ ਹੋਏਗਾ ਉਹ ਨੀਹਾਂ ਦਾ ਰੂਪ ਹੋਰ ਹੋਏਗਾ ਉਹ ਤੇ ਟੀਚੇ ਨਾਲ ਜੁੜੇ ਸੀ ਤਾਂ ਹੀ ਨਾ ਇੱਥੇ ਪਰਸੋਂ ਚੌਥੇ ਇੱਕ ਬੜਾ ਵੱਡਾ ਵਿਦਵਾਨ ਨਾ ਸਾਡਾ ਸਿੱਖਾਂ ਦਾ ਨਹੀਂ ਦੁਨੀਆ ਉਹਨੂੰ ਫਿਲਾਸਫਰ ਮੰਨਦੀ ਹੈ ਦੁਨੀਆ ਦੇ ਵਿੱਚ ਉਹਦਾ ਨਾਮ ਹੈ ਉਹ ਬੰਦਾ ਵੱਖਰੀ ਗੱਲ ਕੀਤੀ ਇਸ ਕਰਕੇ ਕਿਸੇ ਸਮੇਂ ਉਹਦਾ ਬੜਾ ਨਾਮ ਬਣਿਆ ਤੇ ਉਹਨੇ ਇੱਕ ਗੱਲ ਕਹੀ ਕਹਿੰਦਾ ਵੀ ਰਾਮ ਜੀ ਦੀ ਆਪਣੀ ਕੋਈ ਜ਼ਿੰਦਗੀ ਨਹੀਂ ਜ਼ਿੰਦਗੀ ਮਤਲਬ ਕਿ ਰਾਮ ਜੀ ਤੇ ਐਂ ਸਮੂਥਲੀ ਚੱਲ ਰਹੇ ਨੇ ਨਾ ਆਪਣੀ ਜ਼ਿੰਦਗੀ 'ਚ ਸਿੱਧੇ ਸਿੱਧੇ ਸਟ੍ਰੇਟ ਜਾ ਰਹੇ ਆ ਉਹਨਾਂ ਦੀ ਜ਼ਿੰਦਗੀ 'ਚ ਹਨੂੰਮਾਨ ਆ ਜੇ ਇਹ ਹਨੂੰਮਾਨ ਦੀ ਸਾਖੀ ਹੈ ਵੀ ਉਹ ਸ਼ਰਧਾ ਰੱਖਦਾ ਉਹਨਾਂ ਦੀ ਜ਼ਿੰਦਗੀ 'ਚ ਰਾਵਣ ਆ ਜੇ ਵੀ ਜਿਹੜਾ ਉਹਨਾਂ ਨਾਲ ਜੰਗ ਕਰਦਾ ਇਹ ਉਹਨਾਂ ਦੀ ਗੱਲ ਹੈ ਉਹ ਤੇ ਸਿੱਧੇ ਸਿੱਧੇ ਜਾ ਰਹੇ ਹੁੰਦੇ ਜਿਵੇਂ ਹੁਣ ਐਂ ਕਹਿ ਲਓ ਵੀ ਗੁਰੂ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਵਿੱਚ ਚਾਹੇ ਗੁੰਮਾ ਮਾਸ਼ਕੀ ਆ ਜੇ ਤੇ ਗੁੰਮੇ ਮਾਸ਼ਕੀ ਦੀ ਸ਼ਰਧਾ ਹੈ ਤੇ ਚਾਹੇ ਗੰਗੂ ਆ ਜੇ ਇਹ ਗੰਗੂ ਗੰਗੂ ਦੀ ਗੱਲ ਹੈ ਵੀ ਸਾਹਿਬਜ਼ਾਦੇ ਤੇ ਬਸ ਐਂ ਜਾ ਰਹੇ ਆ ਸਿੱਧੇ ਸਿੱਧੇ ਨਹੀਂ ਨਹੀਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਗੰਗੂ ਵਰਗ ਭੈਣਾਂ ਨੂੰ ਬਿਠਾ ਦਿਆ ਕਰੋ ਪਹਿਰੇਦਾਰੋ ਕਾਇਮ ਹੋ ਕੇ ਬੈਠੋ ਬਿਠਾ ਭਾਈ ਪਿੱਛੇ ਥੋੜਾ ਜਿਹਾ ਵੇਖ ਲਿਆ ਕਰੋ ਆਲੇ ਦੁਆਲੇ ਬਾਅਦ ਚ ਮੱਥਾ ਟੇਕ ਲਿਓ ਮਾਤਾ ਜੀ ਬਹਿ ਜਾਓ ਬਸ ਇੱਧਰ ਸੁਣਿਓ ਪਿਆਰੇ ਹਰੇਕ ਦੀ ਜ਼ਿੰਦਗੀ ਵਿੱਚ ਗੰਗੂ ਵਰਗੇ ਵੀ ਆਉਂਦੇ ਗੁੰਮੇ ਮਾਸ਼ਕੀ ਵਰਗੇ ਵੀ ਆਉਂਦੇ ਤੁਹਾਡੀ ਸਾਡੀ ਸਭ ਦੀ ਜ਼ਿੰਦਗੀ ਜਾਂਦੀ ਗੁੰਮੇ ਮਾਸ਼ਕੀ ਨੇ ਕੀ ਕੀਤਾ ਸੀ ਭਲਾ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੀ ਕਟਾਈ ਸੀ ਨਾ ਛੱਪਰੀ ਆਪਣੀ ਕੀ ਅੱਜ ਦੇ ਸਮੇਂ ਦੇ ਵਿੱਚ ਕਿਸੇ ਥਰਦੇ ਨੂੰ ਮਰਦੇ ਨੂੰ ਕੀ ਅੱਜ ਦੇ ਸਮੇਂ 'ਚ ਲੋਕ ਨਹੀਂ ਬਚਾਉਂਦੇ ਯਾਨੀ ਕਿ ਭੁੱਖਿਆਂ ਨੂੰ ਰੋਟੀ ਖਵਾਈ ਸੀ ਇੱਕ ਰਾਤ ਕਟਾਈ ਸੀ ਏਦਾਂ ਦਾ ਕੰਮ ਕੀ ਅੱਜ ਲੋਕ ਨਹੀਂ ਕਰਦੇ ਹਰੇਕ ਦੀ ਜ਼ਿੰਦਗੀ ਵਿੱਚ ਗੁੰਮੇ ਮਾਸ਼ਕੀ ਵਰਗੇ ਸੇਵਕ ਹੁੰਦੇ ਆਉਂਦੇ ਐ ਦੋਸਤ ਆਉਂਦੇ ਐ ਸਾਡੀ ਤੁਹਾਡੀ ਸਭ ਦੀ ਜ਼ਿੰਦਗੀ ਵੀ ਨਾਲ ਖੜਨ ਵਾਲੇ ਸਾਡੀ ਤੁਹਾਡੀ ਜ਼ਿੰਦਗੀ 'ਚ ਆਉਂਦੇ ਐ ਪਰ ਕੀ ਹਰੇਕ ਦੀ ਜ਼ਿੰਦਗੀ 'ਚ ਗੰਗੂ ਵਰਗੇ ਨਹੀਂ ਆਉਂਦੇ ਆਉਂਦੇ ਐ ਅੱਜ ਵੀ ਆਉਂਦੇ ਕਈ ਲੋਕਾਂ ਦੀ ਜ਼ਿੰਦਗੀ 'ਚ ਜਿਹੜੇ ਸਾਰੀਆਂ ਜ਼ਮੀਨਾਂ ਹੀ ਆਪਣੇ ਨਾਂ ਕਰਾ ਜਾਂਦੇ ਐ ਧੋਖਾ ਕਰ ਜਾਂਦੇ ਐ ਸਾਰੀ ਪ੍ਰਾਪਰਟੀ ਨਾਲ ਧੱਕੇ ਨਾਲ ਹੀ ਅੰਗੂਠਾ ਲਵਾ ਜਾਂਦੇ ਐ ਅੱਜ ਦੀ ਜ਼ਿੰਦਗੀ 'ਚ ਗੰਗੂ ਵੀ ਤੁਹਾਡੀ ਜ਼ਿੰਦਗੀ 'ਚ ਆਉਂਦੇ ਐ ਤੁਹਾਡੇ ਪਿੰਡ 'ਚ ਹੋਣਗੇ ਰਿਸ਼ਤੇਦਾਰੀ 'ਚ ਹੋਣਗੇ ਜਿਨ੍ਹਾਂ ਨੂੰ ਲੁੱਟ ਕੇ ਖਾ ਗਏ ਲੋਕ ਸਾਰਾ ਕੁਝ ਹੀ ਲੁੱਟ ਕੇ ਲੈ ਗਏ ਇਹ ਗੰਗੂ ਨਹੀਂ ਅੱਜ ਵੀ ਗੰਗੂ ਜ਼ਿੰਦਗੀ 'ਚ ਆਉਂਦਾ ਹੈ ਅੱਜ ਵੀ ਗੁੰਮਾ ਮਾਸ਼ਕੀ ਆਮ ਬੰਦੇ ਦੀ ਜ਼ਿੰਦਗੀ 'ਚ ਆਉਂਦਾ ਹੈ ਪਰ ਉਹਨਾਂ ਗੰਗੂਆਂ ਦਾ ਤੇ ਗੁੰਮੇ ਮਾਸ਼ਕੀ ਦਾ ਜ਼ਿਕਰ ਕਿਉਂ ਹੋਇਆ ਉਹਨਾਂ ਦਾ ਤਾਂ ਜ਼ਿਕਰ ਹੋਇਆ ਸਾਡੀ ਜ਼ਿੰਦਗੀ ਦਾ ਟੀਚਾ ਕੋਈ ਨਹੀਂ ਉਹ ਇੱਕ ਮਕਸਦ ਲੈ ਕੇ ਜਾਣ ਵਾਲੇ ਜਿਹੜੇ ਸੀ ਨਾ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦਾ ਟੀਚਾ ਬਹੁਤ ਵੱਡਾ ਹੈ ਉਹਨਾਂ ਦੇ ਪੁੱਤ ਇਸ ਕਰਕੇ ਵੱਡੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਜਿਹੜੇ ਸਾਥ ਦੇਣ ਵਾਲੇ ਆਉਣਗੇ ਗੱਲ ਉਹਨਾਂ ਦੀ ਵੀ ਹੋਊ ਤੇ ਜਿਹੜਾ ਉਹ ਵਧੀਆ ਗੱਲ ਦਾ ਵਿਰੋਧ ਕਰਨ ਵਾਲਾ ਆਊ ਉਹਦੀ ਵੀ ਗੱਲ ਹੋਊ ਇਤਿਹਾਸ ਉਹਨਾਂ ਲੋਕਾਂ ਦਾ ਟੀਚੇ ਵਾਲਿਆਂ ਨਾਲ ਜੁੜਨ ਵਾਲਿਆਂ ਦਾ ਤੇ ਟੀਚੇ ਵਾਲਿਆਂ ਦਾ ਵਿਰੋਧ ਕਰਨ ਵਾਲਿਆਂ ਦਾ ਇਤਿਹਾਸ ਬਣਦਾ ਹੈ ਬਾਕੀ ਤੇ ਰੁੱਲ ਜਾਂਦੇ ਨੇ ਆਖੋ ਸਤਿਨਾਮ ਫਿਰ ਸੁਣੋ ਕੋਈ ਬੰਦਾ ਮਕਸਦ ਲੈ ਕੇ ਤੁਰਿਆ ਹੈ ਗੁਰੂ ਗੋਬਿੰਦ ਸਿੰਘ ਦਾ ਮਕਸਦ ਹੈ ਵੀ ਮਨੁੱਖਤਾ ਨੂੰ ਉੱਚਾ ਚੁੱਕਣਾ ਹੈ ਤੇ ਉਹ ਟੀਚੇ ਵਾਲਿਆਂ ਦੀ ਜ਼ਿੰਦਗੀ 'ਚ ਜਿਹੜੇ ਆਉਣਗੇ ਉਹ ਇਤਿਹਾਸ ਦੇ ਪਾਤਰ ਬਣਨਗੇ ਤੇ ਉਸ ਟੀਚੇ ਵਾਲਿਆਂ ਦੀ ਜ਼ਿੰਦਗੀ 'ਚ ਜਿਹੜਾ ਵਿਰੋਧ ਕਰਨ ਵਾਲੇ ਆਉਣਗੇ ਉਹਨਾਂ ਨੂੰ ਲਾਂਤਾਂ ਪੈਣਗੀਆਂ ਜੇ ਤੁਸੀਂ ਕਹੋ ਵੀ ਗੰਗੂ ਤੇ ਗੁੰਮੇ ਮਾਸ਼ਕੀ ਵਰਗੇ ਅੱਜ ਤੁਹਾਡੀ ਸਾਡੀ ਜ਼ਿੰਦਗੀ ਸਭ ਦੀ ਜ਼ਿੰਦਗੀ 'ਚ ਆਉਂਦੇ ਨੇ ਪਰ ਕੋਈ ਨਾ ਉਹਨਾਂ ਗੰਗੂਆਂ ਨੂੰ ਲਾਂਤਾਂ ਪਾਉਂਦਾ ਨਾ ਉਹਨਾਂ ਦੀ ਕੋਈ ਸਿਫਤ ਗਾਉਂਦਾ ਕਿਸੇ ਬੰਦੇ ਨੂੰ ਰਾਤ ਕਟਾ ਦਿਓ ਬਚਾ ਲਓ ਉਹਦੀ ਜਾਨ ਪਰ ਉਹਦਾ ਕੋਈ ਫਰਕ ਨਹੀਂ ਪਰ ਜੇ ਕਿਸੇ ਵੱਡੇ ਮਕਸਦ ਵਾਲੇ ਦੀ ਜਾਨ ਬਚਾਏਗਾ ਤਾਂ ਤੇਰੀ ਰਾਤ ਕਟਾਈ ਦਾ ਫਾਇਦਾ ਮਕਸਦ ਕੀ ਸੀ ਉਹ ਮਕਸਦ ਵਾਲੇ ਬੰਦੇ ਤਾਂ ਵੱਡੇ ਹੋ ਗਏ ਸਾਹਿਬਜ਼ਾਦਿਆਂ ਨਾਲ ਜੁੜ ਕੇ ਵਿਰੋਧ ਕਰਨ ਵਾਲਿਆਂ ਨੂੰ ਲਾਂਤਾਂ ਵੀ ਆਉਂਦੀਆਂ ਤੇ ਜੁੜਨ ਵਾਲਿਆਂ ਦਾ ਸਤਿਕਾਰ ਵੀ ਤਾਂ ਕਰਕੇ ਜ਼ਿੰਦਗੀ ਦਾ ਇੱਕ ਮਕਸਦ ਚਾਹੀਦਾ ਹਰ ਬੰਦਾ ਇੱਕ ਮਕਸਦ ਬਣਾ ਕੇ ਨਹੀਂ ਵੀ ਲੰਘੀ ਜਾਂਦੀ ਬਸ ਗਾਤਰੇ ਭਾਲੇ ਯਾਰ ਕਿਰਪਾਨਾਂ ਭਾਲੀਆਂ ਦਾੜੀ ਰੱਖ ਲਈ ਸਿੰਘ ਸੱਜ ਗਏ ਬਸ ਠੀਕ ਹੈ ਬਸ ਆਹੀ ਚਾਹੀਦਾ ਸੀ ਮਕਸਦ ਕੀ ਹੈ ਲਾਈਫ ਦਾ ਪਹੁੰਚਣਾ ਕਿੱਥੇ ਚਾਹੁੰਦੇ ਟੀਚਾ ਕੀ ਹੈ ਸਾਡਾ ਉਹ ਬਣਾਉਣਾ ਚਾਹੀਦਾ ਹਰ ਬੰਦੇ ਨੂੰ ਜ਼ਿੰਦਗੀ ਵਿੱਚ ਇੱਕ ਟੀਚਾ ਬਣਾਓ ਮਕਸਦ ਬਣਾ ਕੇ ਚੱਲਿਓ ਬੇਮਕਸਦੀ ਜ਼ਿੰਦਗੀ ਨਹੀਂ ਹੋਣੀ ਚਾਹੀਦੀ ਕਦੇ ਵੀ ਇੱਕ ਮਕਸਦ ਤਾਂ ਲੈ ਕੇ ਤੁਰੋ ਵੀ ਆਹ ਮਕਸਦ ਹੈ ਸਾਡਾ ਹੋ ਸਕਦਾ ਅਸੀਂ 20 ਸਾਲ ਤੱਕ ਪਹੁੰਚੀਏ ਹੋ ਸਕਦਾ 200 ਸਾਲ ਤੱਕ ਪਹੁੰਚੀਏ ਪਰ ਆਹ ਮਕਸਦ ਅਸੀਂ ਇਦਾਂ ਦਾ ਸਮਾਜ ਸਿਰਜਣਾ ਚਾਹੁੰਦੇ ਹਾਂ ਇਦਾਂ ਦਾ ਬੰਦਾ ਚਾਹੀਦਾ ਇਹ ਮਕਸਦ ਦੇ ਨਾਲ ਜੁੜਨ ਵਾਲਿਆਂ ਦਾ ਸਤਿਕਾਰ ਹੋਣਾ ਹੈ ਬਸ ਇਹ ਕਹਿ ਲਓ ਵੀ ਜਿਹੜਾ ਉਹ ਵੱਡਾ ਟੀਚਾ ਲੈ ਕੇ ਤੁਰਿਆ ਜਿਹੜਾ ਉਹਦੀ ਜ਼ਿੰਦਗੀ ਚੇਤਾ ਰੱਖਿਓ ਗੜੀਆਂ ਵੀ ਜ਼ਿੰਦਗੀ 'ਚ ਆਉਣੀਆਂ ਤੇ ਨੀਹਾਂ ਵੀ ਆਉਣੀਆਂ ਹਰੇਕ ਦੀ ਜ਼ਿੰਦਗੀ 'ਚ ਜੇ ਤੁਰੇ ਹੋ ਤੇ ਵਿਖੜਾ ਹੈ ਪੈਂਡਾ ਲੋਆ ਕਵਿਤਾ ਸੁਣਦੇ ਵਿਖੜਾ ਹੈ ਪੈਂਡਾ ਆਨੰਦਪੁਰ ਤੋਂ ਨਾਂਦੇੜ ਦਾ ਪਰ ਚੇਤਾ ਰੱਖਿਓ ਜੇ ਤੁਰੋਗੇ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮਿਹਰ ਵਿਖੜਾ ਹੈ ਪੈਂਡਾ ਆਨੰਦ ਪੁਰ ਤੋਂ ਨਾ ਦੇੜਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਅੱਤ ਚੁੱਕੀ ਹੋਈ ਪਾਈ ਧਾਰੀਆਂ ਦੀ ਟਾਣੀ ਨੇ ਉਦੋਂ ਹੀ ਨਹੀਂ ਅੱਜ ਵੀ ਅੱਤ ਚੁੱਕੀ ਹੋਈ ਹੈ ਬਾਈ ਧਾਰ ਦੀ ਟਾਣੀ ਦੇ ਰੂਪ ਬਦਲ ਗਏ ਕਈ ਤੇ ਬਾਈ ਧਾਰ ਦੇ ਰਾਜੇ ਉਹ ਉਦੋਂ ਤੇ ਸ਼ਰੇਆਮ ਰਾਜੇ ਸੀ ਅੱਜ ਸਾਡੇ ਵਰਗੇ ਚੋਲੇ ਪਾਈ ਫਿਰਦੇ ਕਈ ਅੱਤ ਚੁੱਕੀ ਹੋਈ ਬਾਈ ਧਾਰ ਦੀ ਟਾਣੀ ਅੱਜ ਵੀ ਅੱਤ ਚੁੱਕੀ ਫਿਰਦੀ ਹੈ ਰੂਪ ਬਦਲਣਗੇ ਆਉਣਗੇ ਜ਼ਰੂਰ ਜ਼ਿੰਦਗੀ 'ਚ ਚੇਤਾ ਰੱਖਿਓ ਹਾਂਜੀ ਅੱਤ ਚੁੱਕੀ ਹੋਈ ਪਾਈ ਧਾਰੀਆਂ ਦੀ ਟਾਣੀ ਨੇ ਜੋਰ ਪੂਰਾ ਲਾਉਣਾ ਸਰਸਾ ਦੇ ਪਾਣੀ ਡਰ ਨਾ ਕਿਸੇ ਦਾ ਹੁਣ ਸੋਚ ਨੂੰ ਉਧੇੜ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਇਰਾਦਾ ਪਰਪੱਕ ਹੁੰਦਾ ਵੇਖ ਕੱਚੀ ਘੜੀ ਨੂੰ ਭੰਨਣਾ ਗਿਆਨ ਨਾ ਵਿਪਰਾਂ ਦੀ ਅੜੀ ਮੰਨਣਾ ਗਿਆਨ ਨਾ ਵਿਪਰਾਂ ਦੀ ਅੜੀ ਨੂੰ ਕੱਲਾ ਕੱਲਾ ਰਹੂ ਬਹੁ ਗਿਣਤੀ ਨੂੰ ਘੇਰਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਬਿਖੜਾਏ ਪੈਂਦਾ ਆਨੰਦ ਪੁਰ ਤੋਂ ਨਾ ਦੇੜਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਤਿਗੁਰੂ ਦੀ ਮੇਰ ਦੇ ਪਾਤਰ ਬਣਨਾ ਪੈਣਾ ਐ ਕਹਿ ਲਓ ਵੀ ਹੱਥ ਉਹਦੇ ਉਹਦੇ ਰੱਖਣਗੇ ਜਿਹੜਾ ਰਖਾਉਣਾ ਚਾਹੁੰਦਾ ਇਹ ਵੀ ਚੇਤਾ ਹੀ ਰੱਖਣਾ ਪੈਣਾ ਏਦਾਂ ਨਹੀਂ ਵੀ ਏਦਾਂ ਹੀ ਕਰ ਦੇਣੀ ਜਿਹੜਾ ਰਖਾਉਣਾ ਚਾਹੁੰਦਾ ਉਹਦੀ ਰੱਖਣਾ ਜਿਹੜਾ ਕਿਰਪਾ ਕਰਾਉਣੀ ਚਾਹੁੰਦਾ ਤਾਂ ਗੱਲ ਬਣੂ ਤਾਂ ਕਰਕੇ ਭਾਈ ਕੱਲਾ ਕੱਲਾ ਰਹੂ ਬਹੁ ਗਿਣਤੀ ਨੂੰ ਘੇਰਦਾ ਕੱਲਾ ਕੱਲਾ ਹੁਣ ਬਹੁ ਗਿਣਤੀ ਦਾ ਮਤਲਬ ਏਦਾਂ ਨਹੀਂ ਵੀ ਅਸੀਂ ਤਲਵਾਰਾਂ ਨਾਲ ਘੇਰਾਂਗੇ ਅੱਜ ਕੋਈ ਤਲਵਾਰਾਂ ਦਾ ਯੁੱਗ ਨਹੀਂ ਚੱਲਦਾ ਭਾਈ ਸਮਾਂ ਅੱਜ ਤਲਵਾਰਾਂ ਦਾ ਨਹੀਂ ਅੱਜ ਸਮਾਂ ਵਿਚਾਰਾਂ ਦਾ ਤੇ ਮਾਇੰਡ ਇੰਨੇ ਖੁੱਲ ਜਾਣ ਇੰਨਾ ਡਿਵੈਲਪ ਹੋਵੇ ਕਿ ਦਿਮਾਗ ਦਿਮਾਗੀ ਪੱਧਰ ਐਸਾ ਉੱਚਾ ਹੋਵੇ ਕਿ ਲੱਖਾਂ ਬੰਦੇ ਗੱਲ ਨਾ ਕਰ ਸਕਣ ਐਸੀ ਵਿਚਾਰ ਹੋਵੇ ਕਿ ਜਿਹੜੀ ਵੱਖਰੀ ਹੋਵੇ ਜਿਹੜੀ ਹਟ ਕੇ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਸਾਰਿਆਂ ਨਾਲੋਂ ਹਟ ਕੇ ਹੈ ਵੱਖਰੀ ਹੈ ਬਹੁਤ ਉੱਚਾ ਕਰ ਦੇਗੀ ਸਾਨੂੰ ਆ ਸਾਡਾ ਬੌਧਿਕ ਪੱਧਰ ਹੈ ਜਿਹੜਾ ਬਹੁਤ ਉੱਚਾ ਹੋ ਜਾਏਗਾ ਤੇ ਜਦੋਂ ਬੰਦਾ ਉੱਚਾ ਹੋ ਜਾਂਦਾ ਹੈ ਦੁੱਖ ਤੇ ਫਿਰ ਆਪੇ ਛੋਟੇ ਛੋਟੇ ਲੱਗਦੇ ਨਾ ਜ਼ਿੰਦਗੀ ਵਿੱਚ ਪਿਆਰਿਓ ਇਹ ਨਹੀਂ ਵੀ ਬਿਮਾਰੀਆਂ ਦੁੱਖ ਆਉਣੇ ਨਹੀਂ ਦੁੱਖ ਐਂ ਚੱਲਣਗੇ ਪਰ ਜਦੋਂ ਅਸੀਂ ਵੱਡੇ ਬਣ ਗਏ ਪਰ ਦੁੱਖ ਛੋਟੇ ਛੋਟੇ ਲੱਗਣਗੇ ਆ ਜਿੰਨੀਆਂ ਤਕਲੀਫਾਂ ਜੀਆਂ ਆਉਂਦੀਆਂ ਮੁਸੀਬਤਾਂ ਆਉਂਦੀਆਂ ਵੱਡੇ ਵੱਡੇ ਦੁੱਖ ਛੋਟੇ ਹੋਈ ਜਾਂਦੇ ਐ ਜਦੋਂ ਬੰਦਾ ਵੱਡਾ ਬਣੀ ਜਾਂਦਾ ਦੁੱਖ ਛੋਟੇ ਬੰਦਾ ਵੱਡਾ ਐਡਾ ਵੱਡਾ ਬਣ ਗਿਆ ਬਈ ਮੌਤ ਵੀ ਛੋਟੀ ਜੀ ਲੱਗਦੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਵੱਡਾ ਬਣਨ ਦਾ ਮਤਲਬ ਇਹ ਨਹੀਂ ਵੀ ਕੋਠੀ ਵੱਡੀ ਬਣਾ ਕੇ ਵੱਡਾ ਬਣ ਜਾਂਦਾ ਵੱਡਾ ਬੰਦਾ ਮਤਲਬ ਇਹ ਵੀ 50-100 ਕਿੱਲਾ ਜ਼ਮੀਨ ਖਰੀਦ ਲੂ ਵੀ ਵੱਡਾ ਬਣੂ ਅਮਰੀਕਾ ਕੈਨੇਡਾ ਸਿਟੀਜ਼ਨ ਲੈ ਲੇਗਾ ਤਾਂ ਵੱਡਾ ਬਣ ਜਾਏਗਾ ਤੂੰ ਨਾ ਨਾ ਵੱਡੇ ਦਾ ਮਤਲਬ ਹੈ ਬੌਧਿਕ ਪੱਧਰ ਉੱਚਾ ਹੋਵੇ ਜਿਹਦਾ ਆ ਵਿਕਾਸ ਹੋਵੇ ਜਿਹਦਾ ਕੁਦਰਤ ਦੇ ਨਿਯਮਾਂ ਨੂੰ ਜਿਹੜਾ ਬਹੁਤ ਚੰਗੀ ਤਰ੍ਹਾਂ ਸਮਝਦਾ ਹੋਵੇ ਦੋ ਚੀਜ਼ਾਂ ਕੱਲ ਵੀ ਕਿਹਾ ਸੀ ਨਾ ਵੀ ਇੱਕ ਤੇ ਸਮਝੋ ਰੱਬ ਦੀ ਕੁਦਰਤ ਕਿੱਦਾਂ ਕੰਮ ਕਰਦੀ ਹੈ ਦੂਜੇ ਨੰਬਰ ਤੇ ਮਾਈਂਡ ਕਿਵੇਂ ਕੰਮ ਕਰਦਾ ਆ ਵਿਕਾਸ ਐਡਾ ਜ਼ਿਆਦਾ ਹੋਵੇ ਸਾਡਾ ਵੀ ਹਰ ਪੱਖ ਤੋਂ ਅਸੀਂ ਸਟਰੋਂਗ ਹੋਈਏ ਆ ਦਿਮਾਗ ਬੌਧਿਕ ਪੱਧਰ ਸਾਡਾ ਐਡਾ ਉੱਚਾ ਹੋਵੇ ਪਰ ਜਿੰਨਾ ਅੰਦਰੋਂ ਉੱਚੇ ਹੋਈ ਜਾਵਾਂਗੇ ਉਹਨੇ ਦੁੱਖ ਜਿਹੜੇ ਐ ਛੋਟੇ ਹੁੰਦੇ ਜਾਣਗੇ ਉਹਨੇ ਦੁੱਖ ਛੋਟੇ ਹੁੰਦੇ ਜਾਣਗੇ ਦੁੱਖ ਨਹੀਂ ਖਤਮ ਹੁੰਦੇ ਦੁੱਖ ਛੋਟੇ ਜੇ ਰਹਿ ਜਾਂਦੇ ਕਈ ਵਾਰੀ ਤਾਂ ਦੁੱਖ ਐਡਾ ਛੋਟਾ ਰਹਿ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਜ਼ਿੰਦਗੀ ਜਾ ਵੀ ਚੱਲ ਰਿਹਾ ਤੇਰੀ ਜ਼ਿੰਦਗੀ ਦੇ ਹੁਣ ਗੁਰੂ ਸਾਹਿਬ ਕੰਡੇ ਕੀ ਵੇਖਣਗੇ ਜਦੋਂ ਐਡੇ ਐਡੇ ਦੁੱਖ ਵੇਖੇ ਐ ਜ਼ਿੰਦਗੀ 'ਚ ਆਪ ਇੰਨੇ ਵੱਡੇ ਬਣ ਜਾਈਏ ਵੀ ਦੁੱਖ ਛੋਟੇ ਹੋ ਜਾਣ ਤਕਲੀਫਾਂ ਛੋਟੀਆਂ ਹੋ ਜਾਣ ਬਸ ਵੱਡੇ ਬਣੋ ਵੱਡੇ ਬੌਧਿਕ ਪੱਧਰ ਉੱਚਾ ਕਰ ਤੇ ਹੁਣ ਸਾਡੇ ਵੱਡੇ ਕੀ ਹੁੰਦਾ ਹੈ ਸਾਡੇ ਅਗਲਾ ਕਹਿੰਦਾ ਮਹਿੰਗੇ ਪੈਲਸ 'ਚ ਵਿਆਹ ਕਰੋ ਵੀ ਵੱਡੇ ਬੰਦੇ ਇੱਦਾਂ ਹੀ ਕਰਦੇ ਹੁੰਦੇ ਆ ਵੱਡੇ ਵੱਡੇ ਵੱਡਾ ਗਾਉਣ ਵਾਲਾ ਲੈ ਕੇ ਆਓ ਯਾਰ ਵਿਆਹ ਕਰਨਾ ਐਤਕੀ ਮੁੰਡੇ ਦਾ ਅਸੀਂ ਵੱਡੇ ਬਣਦੇ ਆ ਬੰਦੇ ਇਹਦੇ ਨਾਲ ਬੰਦਾ ਮਹਿੰਗਾ ਥੋੜਾ ਹੋ ਜਾਂਦਾ ਮਹਿੰਗੇ ਕੱਪੜੇ ਪਾ ਕੇ ਮਹਿੰਗਾ ਨਹੀਂ ਬਣਿਆ ਜਾਂਦਾ ਮਹਿੰਗੇ ਵਿਚਾਰ ਚਾਹੀਦੇ ਆ ਮਹਿੰਗੀ ਸੋਚ ਚਾਹੀਦੀ ਹੈ ਕਿਰਦਾਰ ਬਣਾਉਣਾ ਪੈਣਾ ਆਪਣਾ ਤਾਂ ਕਰਕੇ ਕੋਸ਼ਿਸ਼ ਕਰੋ ਕਿ ਬੌਧਿਕ ਪੱਧਰ ਸਾਡਾ ਉੱਚਾ ਵਿਦੇਸ਼ਾਂ ਦੇ ਲੋਕਾਂ ਨੇ ਦਿਮਾਗ ਖੋਲ੍ਹੇ ਆਪਣੇ ਤਾਂ ਹੀ ਉਹਨਾਂ ਦਾ ਦੇਸ਼ ਤਰੱਕੀਆਂ ਕਰਦਾ ਆ ਹੁਣ ਜਦੋਂ ਆਪਾਂ ਆਉਂਦੇ ਸੀ ਤੇ ਪਿੰਡ ਵਾਲਿਆਂ ਨੇ ਛੱਪੜ ਦੇ ਆਲੇ ਦੁਆਲੇ ਟੈਂਟ ਨਹੀਂ ਲਾਇਆ ਹੋਇਆ ਵੀ ਐਂ ਵੀ ਚਲੋ ਛੱਪੜ ਹੁਣ ਕੀ ਵੇਖਣ ਪਿੰਡ ਵਾਲਿਆਂ ਨੇ ਸੋਚਿਆ ਵੀ ਚਲੋ ਛੱਪੜ ਤੇ ਆਪਾਂ ਲਾ ਦਿੰਦੇ ਤੇ ਉੱਥੇ ਇੱਕ ਟੈਂਟ ਇੱਕ ਪਰਦਾ ਪਰਦੇ ਲੱਗੇ ਆ ਪਰਦਿਆਂ ਦੇ ਉੱਤੇ ਨਾ ਝੀਲ ਵੀ ਛੱਪੀ ਹੋਈ ਹੈ ਤੇ ਝੀਲ ਦੇ ਵਿੱਚ ਬੇੜੀਆਂ ਵੀ ਆਲੇ ਦੁਆਲੇ ਛਤਰੀਆਂ ਜੀਆਂ ਵੀ ਨੇ ਟੈਂਟ ਦੇ ਉੱਤੇ ਲੱਗੀਆਂ ਹੋਈਆਂ ਹੁਣ ਅਸੀਂ ਇਦਾਂ ਕਰਦੇ ਹਾਂ ਵੀ ਆਹ ਵੇਖ ਲਓ ਫੋਟੋ ਤੇ ਜੇ ਗੋਰੇ ਹੋਣ ਮੰਨ ਲਓ ਸਾਡੇ ਪਿੰਡ 'ਚ ਆਏ ਹੋਏ ਹੋਣ ਇੱਥੇ ਰਹਿੰਦੇ ਉਹ ਪਤਾ ਕੀ ਕਰਨਗੇ ਉਹ ਕਹਿਣਗੇ ਫਿਲਟਰ ਕਿੰਨੇ ਦਾ ਲੱਗੂ ਬਈ ਕਹਿੰਦੇ 50 ਲੱਖ ਦਾ ਉਹ ਕਹਿਣਗੇ ਐਂ ਕਰੋ ਵੀ ਸਾਰੇ ਪਿੰਡ ਵਾਲੇ ਜਿਹੜੇ ਜਿੰਨੇ ਡੀਜੇ ਲਾਉਣੇ ਨੇ ਇੱਕ ਸਾਲ 'ਚ ਕਿੰਨੇ ਵਿਆਹ ਹੋਣਗੇ ਪਿੰਡ 'ਚ ਵਿਆਹ ਕਿੰਨੇ ਹੋਣਗੇ ਕਹਿੰਦੇ ਘੱਟ ਤੋਂ ਘੱਟ 50 ਵਿਆਹ ਤੇ ਹੋਣਗੇ ਹੀ ਕਹਿੰਦੇ ਡੀਜੇ ਡੂਜੇ ਵਾਲੇ ਨੂੰ ਆਰਕੈਸਟਰਾ ਵਾਲੇ ਨੂੰ 50-50 ਹਜ਼ਾਰ ਦੇਣਾ ਹੈ ਕਰੋ ਇਕੱਠਾ 50 ਲੱਖ ਕਰ ਲਓ ਪਾਣੀ ਫਿਲਟਰ ਕਰੋ ਇੱਥੇ ਆਲੇ ਦੁਆਲੇ ਘਾਹ ਲਾ ਦਿਓ ਇਹ ਫੋਟੋ ਨਹੀਂ ਲਾਉਣੀ ਇਹ ਛੱਪੜ ਨੂੰ ਸੱਚੀ ਮੁੱਚੀ ਝੀਲ ਬਣਾਓ ਆਖੋ ਸਤਨਾਮ ਉਹ ਐਂ ਕਰਦੇ ਆ ਉਹ ਕਹਿੰਦੇ ਆਪਣਾ ਆਪਾਂ ਕੀ ਪਤਾ ਕੀ ਕਹਾਂਗੇ ਲੈ 50 ਹਜ਼ਾਰ ਰੁਪਈਆ ਜੇ ਤੁਹਾਨੂੰ ਦੇ ਦਿੱਤਾ ਫਿਰ ਤੇ ਉੱਜੜ ਗਏ ਡੀਜੇ ਵਾਲੇ ਨੂੰ ਦਿਆਂਗੇ ਟੌਰ ਕਿਵੇਂ ਬਣੂ ਸਾਡੀ ਰਿਸ਼ਤੇਦਾਰਾਂ ਵਿੱਚ ਵੱਡੀ ਬਰਾਤ ਲੈ ਕੇ ਜਾਵਾਂਗੇ ਅਸੀਂ ਇਦਾਂ ਦੇ ਆ ਪ੍ਰੈਕਟੀਕਲਿਟੀ ਦੀ ਸਾਡੇ 'ਚ ਬਹੁਤ ਵੱਡੀ ਕਮੀ ਹੈ ਅਸੀਂ ਕਦੇ ਐਂ ਥੋੜਾ ਕਹਾਂਗੇ ਵੀ ਯਾਰਾ ਛੱਪੜ ਨੂੰ ਝੀਲ ਬਣਾਉਣ ਦੀ ਗੱਲ ਕਰਦੇ ਹੋ ਨਾ ਜੀ ਨਾ ਜੀ ਤੇ ਟੈਂਟ ਲਾ ਕੇ ਸਾਰ ਲਾਂਗੇ ਵੀ ਫੋਟੋ ਹੀ ਵੇਖ ਲਓ ਝੀਲ ਦੀ ਅਸੀਂ ਨਹੀਂ ਅਸਲੀ ਅਸਲੀ ਥੋੜਾ ਬਣਦੇ ਇਦਾਂ ਕਿਵੇਂ ਹੋ ਜੂ ਤੇ ਜੇ ਹੁਣ ਬਾਹਰ ਵਾਲੇ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਕਹਿਣਾ ਵੀ 1 ਕਰੋੜ ਰੁਪਈਆ ਲੱਗੂ ਆਲੇ ਦੁਆਲੇ ਘਾਹ ਲਾਵਾਂਗੇ ਇਹਦੇ ਤੇ ਇੱਥੇ ਟੇਬਲ ਕੁਰਸੀਆਂ ਲਾਵਾਂਗੇ ਇੱਥੇ ਛਤਰੀਆਂ ਜੀਆਂ ਰੱਖ ਲਾਂਗੇ ਸਾਰੇ ਪਿੰਡ ਵਾਲੇ ਸ਼ਾਮ ਨੂੰ ਘੁੰਮਣ ਆਇਆ ਕਰਾਂਗੇ ਬਣਾਓ ਇੱਥੇ ਉਹ ਐਂ ਕਰਨਗੇ ਸਾਡੇ ਵਾਲੇ ਕਹਿਣਗੇ ਨਾ ਯਾਰ ਉਹ ਜਿਹਨਾਂ ਫੁਕਰ ਪੁਣਾ ਜਿਹੜਾ ਕਿਵੇਂ ਪੂਰਾ ਹੋਊ ਫਿਰ ਹੱਥ 'ਚ ਰਿਵਾਲਵਰ ਫੜ ਕੇ ਜਿਹੜੀਆਂ ਗੋਲੀਆਂ ਛੱਡਣੀਆਂ ਨੇ ਤਾਂ ਨੂੰ ਪੈਲਸਾਂ 'ਚ ਉਹ ਕਿਵੇਂ ਚੱਲੂ ਉਹ ਜਿਹੜੇ ਉਹਨਾਂ ਦੇ ਨਾਲ ਨੱਚਣਾ ਜਿਹੜਾ ਬੋਤਲ ਫੜ ਕੇ ਉਹ ਕਿਵੇਂ ਚੱਲੂ ਕੰਮ ਫਿਰ ਉਹ ਗੱਲਾਂ ਕਿਵੇਂ ਹੋਣਗੀਆਂ ਬਸ ਸਾਡੇ ਫੁਕਰ ਪੁਣੇ ਨੇ ਵੀ ਮਹਿੰਗੇ ਪੈਲਸ ਵਿੱਚ ਕਰੀਏ ਐਂ ਕਰੀਏ ਆਪੋ ਆਪਣੀਆਂ ਪਰ ਸਾਂਝਾ ਕੋਈ ਵੀ ਕਦਮ ਨਹੀਂ ਪੁੱਟਦਾ ਕੁਛ ਨਹੀਂ ਕਰਦਾ ਅਸੀਂ ਇਦਾਂ ਅਸੀਂ ਇਹੋ ਜਿਹੇ ਹਾਂ ਭਾਈ ਪਰ ਸਾਡਾ ਦਿਮਾਗ ਇਦਾਂ ਕੰਮ ਕਰਨ ਲੱਗੇ ਵੀ ਜਿਹੜਾ ਉੱਜੜਨਾ ਹੈ ਅਸੀਂ ਵਾਧੂ ਦੇ ਪੈਸੇ ਖਰਾਬ ਕਰਦੇ ਹਾਂ, ਇਹਨੂੰ ਆਪਾਂ ਇਦਾਂ ਲਾਈਏ, ਇਦਾਂ ਕਰੀਏ, ਇਦਾਂ ਦਿਮਾਗ ਹੈ ਜਿਹੜਾ ਬੌਧਿਕ ਪੱਧਰ ਹੈ ਸਾਡਾ ਇਹ ਉੱਚਾ ਹੋਵੇ, ਇਦਾਂ ਆਪਣੇ ਘਰ ਚ ਲਾਓ। ਇਹ ਤੇ ਚਲੋ ਐਗਜ਼ੈਂਪਲ ਦੇ ਰਿਹਾ, ਵੈਸੇ ਮੈਂ ਗੱਲ ਕਹਿ ਰਿਹਾ, ਛੱਪੜ ਵਾਲੀ ਗੱਲ ਨਹੀਂ, ਵੈਸੇ ਕਹਿ ਰਿਹਾ, ਆਪਣੀ ਜ਼ਿੰਦਗੀ ਵਿੱਚ ਵੀ ਇਦਾਂ ਦਾ ਕੁਛ ਕਰੋ ਵੀ ਫਾਲਤੂ ਦਾ ਪੈਸਾ ਹੁਣ 50,000 ਔਰਕੈਸਟਰਾ ਨੂੰ ਦੇਣ ਨਾਲੋਂ ਆਪਣਾ ਮੋਟਰਸਾਈਕਲ ਲੈ ਆ ਭਾਈ, ਹੋਰ ਕੋਈ ਗੱਡੀ ਲੈ ਆ ਉਹਦੇ ਵਿੱਚ ਪੈਸੇ ਪਾ ਲੈ, ਕੋਈ ਚਾਰ ਕਿਸ਼ਤਾਂ ਭਰ ਦੇ, ਇੱਕ ਕਮਰਾ ਹੀ ਪਾ ਲੈ ਮਾੜਾ ਮੋਟਾ, ਇਹਦਾ ਰੰਗ ਰੁੰਗ ਉਹ ਕੰਮ ਤੇ ਆਵੇ। ਕਿਉਂ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ, ਦੁਨੀਆ ਦੇ ਦਿਖਾਵਿਆਂ ਵਾਸਤੇ ਅਸੀਂ ਇਦਾਂ ਦਾ ਕੁਛ ਕਰਦੇ, ਇਹ ਚੀਜ਼ਾਂ ਛੱਡਦੇ। ਸੋ ਤਾਂ ਕਰਕੇ ਭਾਈ ਵੱਡੇ ਬਣੋ, ਦੁੱਖ ਆਪਣੇ ਛੋਟੇ ਹੋ ਜਾਣਗੇ, ਮੌਤ ਆਉਣੀ ਹੈ ਇਹ ਗੱਲ ਤੈਅ ਹੈ, ਕੁਦਰਤ ਦਾ ਨਿਯਮ ਹੈ, ਟੁੱਟਣਾ ਨਹੀਂ, ਨਿਯਮ ਰੱਬ ਨਹੀਂ ਤੋੜਦਾ, ਸਭ ਨੇ ਇੱਕ ਦਿਨ ਮਰਨਾ ਹੈ। ਪਰ ਹਾਂ ਪਰਵਾਹ ਜੀ ਨਾ ਲੱਗੇ, ਐਡਾ ਵੱਡਾ ਹੋ ਗਿਆ ਹੋਵੇ, ਉਦੋਂ ਪਹਿਲਾਂ ਪਹਿਲਾਂ ਇੰਨਾ ਵੱਡਾ ਹੈ ਵੀ ਮੌਤ ਬਹੁਤ ਛੋਟੀ ਜੀ ਰਹਿ ਜੇ। ਸਾਹਿਬਜ਼ਾਦੇ ਐਡੇ ਵੱਡੇ ਸੀ ਵੀ ਉਹਨਾਂ ਲਈ ਮੌਤ ਬਹੁਤ ਛੋਟੀ ਜੀ ਸੀ, ਸਾਡੇ ਲਈ ਮੌਤ ਬਹੁਤ ਵੱਡੀ ਹੈ ਕਿਉਂਕਿ ਅਸੀਂ ਅੰਦਰੋਂ ਬਹੁਤ ਛੋਟੇ, ਜਮਾਂ ਹੀ ਛੋਟੇ, ਉੱਪਰੋਂ ਬਹੁਤ ਵੱਡੇ, ਪਰ ਵੱਡੇ ਅੰਦਰੋਂ ਬੌਧਿਕ ਪੱਧਰ ਉੱਚਾ ਕਰ, ਇਹਦਾ ਵਿਕਾਸ ਕਰ, ਇਹਨੂੰ ਖੋਲੋ। ਆਪਾਂ ਗੱਲ ਕੀ ਕਰਦੇ ਸੀ, ਸ਼ਬਦ ਦੀਆਂ ਦੋ ਪੰਕਤੀਆਂ ਰਹਿ ਗਈਆਂ ਸੀ, ਉਹ ਪੜ੍ਹ ਲਈਆਂ। ਹਾਂਜੀ, ਮਨ ਮੁਖੀ ਮਨ ਹਠ ਹਰਿਆ ਕੂੜ ਕੁਸਤ ਕਮਾਏ। ਮਨਮੁੱਖ ਆਪਣੇ ਮਨ ਦੇ ਮਗਰ ਲੱਗ ਕੇ ਜ਼ਿੰਦਗੀ ਬਰਬਾਦ ਕਰ ਲੈਂਦੇ, ਸਾਰੀ ਜ਼ਿੰਦਗੀ ਉਹਦੀ ਝੂਠ ਵਿੱਚ ਫਸ ਕੇ ਲੰਘਦੀ। ਹਾਂਜੀ, ਗੁਰ ਪ੍ਰਸਾਦੀ ਮਨ ਜਿਹੜੇ ਹਰ ਸੇਤੀ ਨਿਵਲਾਏ। ਬਸ ਕੋਈ ਬਿਰਲਾ ਭਾਗਾ ਵਾਲਾ ਜਿਹੜਾ ਗੁਰੂ ਤੋਂ ਗਿਆਨ ਲੈ ਕੇ ਆਪਣੇ ਮਨ ਨੂੰ ਜਿੱਤਦਾ ਹੈ, ਆਪਣੇ ਮਨ ਨੂੰ ਸਮਝਾਉਂਦਾ ਹੈ, ਮਨ ਨਾਲ ਝਗੜਾ ਕਰਦਾ ਹੈ, ਮਨ ਨਾਲ ਸੱਥ ਹੈ ਉਹਦੀ, ਉਹ ਮਨ ਨੂੰ ਆਪਣੇ ਨੂੰ ਖਿਲਾਰਦਾ ਕਚਹਿਰੀ 'ਚ ਲਿਆ ਕੇ, ਆਪਣੇ ਆਪ ਨਾਲ ਗੱਲਾਂ ਕਰਦਾ। ਉਹ ਕਹਿੰਦਾ ਯਾਰ ਕਿਸੇ ਨੂੰ ਕਹਿਤਾ ਬਸ ਠੀਕ ਹੈ, ਬਾਕੀ ਆਪਣੇ ਆਪ ਨੂੰ ਸਮਝਾ ਲੈ, ਮਨਾ ਤੂੰ ਬਣ ਜਾ, ਤੂੰ ਵੇਖ ਆਪਣੀ ਸੁਰਤ ਨੂੰ ਘੜ ਲੈ, ਕਿਸੇ ਨੇ ਨਹੀਂ ਬਦਲ ਜਾਣਾ, ਆਪਣੇ ਆਪ ਲਈ ਗਿਆ ਗਿਆਨ ਆਪਣੇ ਆਪ ਲਈ ਹੈ, ਕਿਸੇ ਲਈ ਨਹੀਂ, ਆਪਣੇ ਆਪ ਲਈ, ਆਪਣੇ ਮਨ ਨੂੰ ਸਮਝਾ। ਲਾਸਟ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ। ਬਸ ਗੁਰੂ ਦਾ ਪਿਆਰਾ ਗੁਰੂ ਤੋਂ ਸਿੱਖਿਆ ਲੈ ਕੇ ਸੱਚ ਦੀ ਕਮਾਈ ਕਰਦਾ ਹੈ ਤੇ ਮਨਮੁੱਖ ਆਉਣਾ ਜਾਣਾ ਹੀ ਬਣਿਆ ਰਹਿੰਦਾ ਉਹਦਾ, ਕਦੇ ਕੁੱਤਾ ਬਣਿਆ ਹੁੰਦਾ, ਕਦੇ ਫੇਰ ਬੰਦਾ ਬਣਿਆ ਹੁੰਦਾ, ਅੱਜ ਗਧਾ ਬਣਿਆ ਫਿਰਦਾ, ਅੱਜ ਫੇਰ ਬੰਦਾ ਬਣ ਗਿਆ, ਅੱਜ ਕਾਂ ਬਣਿਆ ਫਿਰਦਾ ਕਾਂ ਕਾਂ ਕਰਦਾ, ਅੱਜ ਫੇਰ ਬੰਦਾ ਬਣ ਗਿਆ, ਅੱਜ ਮੋਰ ਬਣਿਆ ਫਿਰਦਾ, ਅੱਜ ਫੇਰ ਬੰਦਾ ਬਣ ਗਿਆ, ਅੱਜ ਸ਼ੇਰ ਬਣਿਆ ਫਿਰਦਾ, ਅੱਜ ਫੇਰ ਬੰਦਾ ਬਣਿਆ, ਅੱਜ ਕੁੱਤਾ ਬਣਿਆ ਫਿਰਦਾ, ਅੱਜ ਫਿਰ ਆਉਣੀ ਜਾਣੀ ਇਹਦੀ ਵੀ ਕਬੂ ਜੀ ਅੜਾਊ ਚੜ੍ਹਦਾ ਹੈ ਕਬੂ ਜਾਏ ਪਿਆਲੇ, ਕਦੇ ਤੇ ਵੱਡੀਆਂ ਵੱਡੀਆਂ ਗੱਲਾਂ ਕਰਦਾ, ਕਦੇ ਬਿਲਕੁਲ ਹੀ ਗਿਰ ਜਾਂਦਾ। ਇੱਕ ਬੰਦੇ ਚ ਕਈ ਕੁਝ ਜੰਮਦਾ ਮਰਦਾ ਹੈ, ਬਿਰਤੀ ਕਰਕੇ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਵਿਚਾਰਾ ਕਰੈ। ਕਈ ਦਿਨ ਇੱਕ ਦਿਨ ਚ ਕਈ ਕੁਝ ਬਣਦਾ ਜਾਂਦਾ, ਪਰ ਗੁਰੂ ਦੀ ਸਿੱਖਿਆ ਲੈ ਕੇ ਕਹਿੰਦੇ ਸੱਚ ਦੀ ਕਮਾਈ ਕਰਨ ਵਾਲੇ ਦਾ ਭਲਾ ਹੁੰਦਾ ਜਿਹੜਾ ਆਪਣੇ ਮਨ ਨੂੰ ਸਮਝਾਉਂਦਾ, ਆਪਣੇ ਮਨ ਨੂੰ ਬਦਲਦਾ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ। ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰੂ। ਆਪਣੇ ਆਪ ਨੂੰ ਜਿੱਤਣ ਦੀ ਲੋੜ ਹੈ, ਆਪਣੇ ਆਪ ਆਪਣੇ ਆਪ ਨਾਲ ਗੱਲਾਂ ਕਰਨੀਆਂ ਸਿੱਖੀਏ, ਕਿਸੇ ਨੂੰ ਤੁਸੀਂ ਬਦਲ ਨਹੀਂ ਸਕਦੇ। ਜਿਹੜੀ ਮਾਂ ਢਿੱਡ ਚੋਂ ਜੰਮ ਕੇ ਨਹੀਂ ਬਦਲ ਸਕਦੀ, ਤੂੰ ਕਿਵੇਂ ਬਦਲੇਗਾ, ਉਹ ਤੇ ਅਗਲੇ ਦੀ ਮਰਜ਼ੀ ਹੈ, ਅਗਲਾ ਬਦਲੇ ਚਾਹੇ ਨਾ। ਬਸ ਅਗਲੇ ਨੇ ਬਹਾਣਾ ਹੈ ਆਪਣੇ, ਏਦਾਂ ਹੀ ਆਪਾਂ ਆਪਾਂ ਬਸ ਜਿਹਨੂੰ ਬਹਾਣਾ ਚਾਹੁੰਦੇ ਹਾਂ ਉਹਨੂੰ ਹੀ ਬਹਾ ਸਕਦੇ ਹਾਂ, ਜਿਹਨੂੰ ਕੱਢਣਾ ਚਾਹੁੰਦੇ ਹੋ ਕੱਢ ਦਿਓ, ਜਿਹਨੂੰ ਰੱਖਣਾ ਚਾਹੁੰਦੇ ਹੋ ਰੱਖ ਲਓ, ਤੂੰ ਆਜ਼ਾਦ ਹੈ ਬਿਲਕੁਲ ਆਜ਼ਾਦ, ਕੋਈ ਜ਼ੋਰ ਨਹੀਂ ਕਿਸੇ ਦਾ ਤੇਰੇ। ਇਸ ਕਰਕੇ ਆਓ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਮਿਹਰ ਕਰਨ, ਆਪਣੇ ਏਰੀਏ ਵਿੱਚ ਇਸ ਧਰਮਗੜ੍ਹ ਤੇ ਦੀਵਾਨ ਲੱਗੇ ਆ, ਪਹਿਲਾਂ ਕਈ ਸਾਲ ਹੋ ਗਏ ਸੁਨਾਮ ਨਹੀਂ ਲੱਗਦੇ ਹੈ, ਪਰ ਇੱਧਰ ਜੇ ਨੂੰ ਵਿੱਚ ਜੇ ਨੂੰ ਪਹਿਲੀ ਵਾਰੀ ਮੇਰਾ ਖਿਆਲ ਪ੍ਰੋਗਰਾਮ ਹੋਇਆ ਗੁੜੱਦੀ ਪਿੰਡ, ਹੁਣ ਅੱਗੇ ਇੱਥੇ ਇੱਕ ਬਹਾਦਰਪੁਰ ਪਿੰਡ ਪੈਂਦਾ ਥੋੜਾ ਜਿਹਾ ਵਿੱਚ ਨੂੰ ਅੱਗੇ ਨੂੰ ਹੋਰ ਨੂੰ ਜਾ ਕੇ ਬਹਾਦਰਪੁਰ, ਬਲਾਡੇ ਦੇ ਬਰੇਟਿਆਂ ਕੋਲ ਹੈ ਕਹਿੰਦੇ, ਵਿੱਚ ਨੂੰ ਤੇ ਨੇੜੇ ਹੀ ਆ, ਉਧਰ ਉਹਨੇ ਘੁੰਮ ਕੇ ਆਉਣਾ ਪੈਂਦਾ। ਵਿੱਚ ਨੂੰ ਪਿੰਡਾਂ ਚੋਂ ਤਾਂ ਕਹਿੰਦੇ ਥੋੜਾ ਹੀ ਦੂਰ ਹੈ, ਬਾਹਲੀ ਦੂਰ ਨਹੀਂ। ਤੇ ਬਹਾਦਰਪੁਰ ਦੀਵਾਨ ਹਨ ਦਿਨ ਦੇ ਕਿੰਨੀ ਤਰੀਕ 22-23-24 ਜਨਵਰੀ 22-23-24 ਜਨਵਰੀ ਦੇ ਦੁਪਹਿਰ ਦੇ ਦੀਵਾਨ ਆਹੀ ਟਾਈਮ ਹੋ ਤੇ ਤਿੰਨੇ ਦਿਨ ਪਹੁੰਚ ਕੇ ਹਾਜ਼ਰੀ ਭਰਾਂਗੇ। ਇਸੇ ਤਰ੍ਹਾਂ ਛਾਜਲੀ ਪਿੰਡ ਪੈਂਦਾ ਸੁਨਾਮ ਦੇ ਇਲਾਕੇ ਵਿੱਚ, ਜਿਹੜੇ ਇੱਧਰ ਜੇ ਤੋਂ ਆਏ ਹੈ ਉਹ ਅਲੱਗ ਏਰੀਆ ਪੈ ਜਾਂਦਾ। ਤੇ ਉੱਥੇ ਵੀ ਮੇਰਾ ਖਿਆਲ 8-9-10 ਦੇ ਤਿੰਨ ਦੀਵਾਨ ਨੇ, ਉਹ ਵੀ ਦੁਪਹਿਰ ਦੇ ਹੀ ਹੈ, ਉੱਥੇ ਪਹੁੰਚ ਕੇ ਵੀ ਲਾਹਾ ਪ੍ਰਾਪਤ ਕਰਨਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਦਮਦਮਾ ਸਾਹਿਬ ਟੀਵੀ ਫਾਸਟਵੇ ਉੱਤੇ 132 ਨੰਬਰ ਚੈਨਲ ਚੱਲਦਾ ਤੇ ਉਹ ਕਹਿੰਦੇ 24 ਘੰਟੇ ਦੀਵਾਨ ਜਿਹੜੇ ਆਪਣੇ ਉਹਦੇ ਤੇ ਲਾਉਂਦੇ ਆ ਪ੍ਰੋਗਰਾਮ। ਵੈਸੇ ਤੇ ਚੈਨਲਾਂ ਚੂਨਲਾਂ ਵਾਲੇ ਘੱਟ ਹੀ ਲਾਉਂਦੇ ਆ, ਕੇਬਲ ਵਾਲਾ ਕੋਈ ਧੱਕੇ ਧੁੱਕੇ ਨਾਲ ਹੀ। ਇਹਨੇ ਮਿਹਨਤ ਬਹੁਤ ਕੀਤੀ ਬੰਦੇ ਨੇ, ਕੋਸ਼ਿਸ਼ ਕਰਕੇ ਲਾਈ ਰੱਖਿਆ। ਪਹਿਲਾਂ ਵੀ ਮੇਰੇ ਖਿਆਲ 2 ਸਾਲ ਤੋਂ ਇਹ ਚੈਨਲ ਤੇ ਚਲਾਉਂਦੇ ਆ। ਤੇ ਨਹੀਂ ਤੇ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਨਾ ਹੋਵੇ ਫਿਰ ਤੇ ਗੱਲ ਪਹੁੰਚਦੀ ਹੋ ਨਹੀਂ। ਅੱਜ ਕੱਲ੍ਹ ਤੇ ਨਕਲੀ ਫੋਟੋਆਂ ਬਣਾ ਦਿੰਦੇ, ਪਤਾ ਨਹੀਂ ਕੀ ਕੀ ਬਕਵਾਸ ਖਾਨਾ ਕਰਦੇ ਰਹਿੰਦੇ ਆ। ਕਦੇ ਕੋਈ ਫੋਟੋ ਬਣਾ ਦਿੱਤੀ, ਕਦੇ ਕੋਈ ਗੱਲ ਬਣਾ ਦਿੱਤੀ, ਕਿਉਂਕਿ ਪੂਰੀ ਗੱਲ ਤੇ ਸੁਣਦੇ ਨਹੀਂ, ਸਮਝਦੇ ਨਹੀਂ। ਜੇ ਹੁਣ ਬਹਿ ਕੇ ਆਪਾਂ ਪੂਰਾ ਦੀਵਾਨ ਸੁਣੀਏ ਫਿਰ ਕਈ ਗੱਲਾਂ ਸਮਝ ਚ ਆ ਜਾਂਦੀਆਂ ਵੀ ਹਾਂ ਆਹ ਗੱਲ ਇਦਾਂ ਹੋਈ ਹੈ। ਤੇ ਜੇ ਕੱਟ ਕਟਾ ਕੇ ਸੁਣਾਓਗੇ ਫਿਰ ਤੇ ਇਹੀ ਹੁੰਦਾ ਨਾ, ਉਹ ਕੱਟ ਕਟਾ ਕੇ ਪਾ ਦਿੰਦੇ ਇਦਾਂ ਦੀਆਂ ਗੱਲਾਂ। ਹੁਣ ਪਰਮਾਤਮਾ ਕਰਦਾ ਹੈ, ਹੁਣ ਜੇ ਇੰਨੀ ਸੁਣ ਲਈ ਵੀ ਬੰਦਾ ਹੀ ਕਰਦਾ, ਜੇ ਪੂਰੀ ਗੱਲ ਨਹੀਂ ਸੁਣੀ ਵੀ ਗਰੋਸਰੀ ਤੇ ਪਰਮਾਤਮਾ ਹੀ ਪੈਦਾ ਕਰਦਾ, ਜੇ ਰਾਸ਼ਨ ਨਾ ਹੋਇਆ ਤੇ ਬਣਾਉਣ ਵਾਲਾ ਸਬਜ਼ੀ ਬਣਾਊ ਕਾਹਦੇ ਨਾਲ, ਪਰਮਾਤਮਾ ਨੇ ਰਾਸ਼ਨ ਪੈਦਾ ਕੀਤਾ। ਆ ਸਾਰਾ ਕੁਝ ਰੱਬ ਨੇ ਪੈਦਾ ਕੀਤਾ, ਅਸੀਂ ਤੇ ਜੋ ਕਰਦੇ ਹਾਂ ਉਹਦੀ ਜ਼ਿੰਮੇਵਾਰੀ ਲਈ ਹੈ। ਪਰਮਾਤਮਾ ਵੀ ਪੈਦਾ ਕਰਦਾ ਤੇ ਸਾਡੀ ਵੀ ਜ਼ਿੰਮੇਵਾਰੀ ਹੈ, ਜਿਹੜੀ ਅੱਗੇ ਆਪਣੀ ਜ਼ਿੰਮੇਵਾਰੀ ਵੀ ਚੱਕਣੀ। ਹੁਣ ਪੂਰੀ ਗੱਲ ਜਿਹੜਾ ਬੰਦਾ ਨਹੀਂ ਸੁਣਦਾ ਉਹ ਫਿਰ ਭੁਲੇਖੇ ਵਿੱਚ ਪੈ ਜਾਂਦਾ। ਸੋ ਤਾਂ ਕਰਕੇ ਆ ਸੋਸ਼ਲ ਮੀਡੀਏ ਕਰਕੇ ਥੋੜਾ ਜਿਹਾ ਫਾਇਦਾ ਹੈ ਕਿ ਘਰਾਂ ਵਿੱਚ ਜਿਹੜੇ ਨੌਜਵਾਨ ਨੇ ਜਾਂ ਵੀਰ ਭਰਾ ਅੱਜ ਸੁਣਦੇ ਆ, ਕੋਸ਼ਿਸ਼ ਕਰੋ ਆਪਣੇ ਮਾਈਂਡ ਨੂੰ ਸਟ੍ਰੈਚ ਕਰੋ ਥੋੜਾ ਜਿਹਾ, ਇਹਨੂੰ ਖੋਲੋ, ਇਹਦੇ 'ਚ ਵੱਡੇ ਵੱਡੇ ਸਵਾਲ ਖੜੇ ਕਰੋ, ਸਵਾਲ ਪੈਦਾ ਹੋਣ, ਫਿਰ ਉਹ ਸਵਾਲਾਂ ਦੇ ਹੱਲ ਲੱਭੀਏ, ਫਿਰ ਇਹ ਐਂ ਦਿਮਾਗ ਖੁੱਲਦਾ। ਬਾਕੀ ਭਾਈ ਜਿਹੜਾ ਔਖਾ ਕੰਮ ਹੈ ਨਾ, ਇੱਕ ਗੱਲ ਹੋਰ ਸੁਣਿਓ ਸਿੰਘੋ, ਕਈ ਬੰਦੇ ਕਹਿੰਦੇ ਪੋਜ਼ਿਟਿਵ ਰਹੋ, ਆ ਇੱਕ ਗੱਲ ਸੁਣ ਜਿਓ ਜਾਂਦੇ ਹੋਏ। ਪੋਜ਼ਿਟਿਵਿਟੀ ਕਦੋਂ ਆਉਂਦੀ ਹੈ? ਜਦੋਂ ਔਖਾ ਕੰਮ ਕਰੀਏ। ਜੇ ਹੁਣ ਤੁਹਾਨੂੰ ਕੋਈ ਐਂ ਕਵੇ ਵੀ ਖੁਸ਼ੀ ਲੈਣੀ, ਖੁਸ਼ੀ ਹੈ ਨਾ ਜਿਹੜੀ ਔਖਾ ਕੰਮ ਕਰਕੇ ਆਉਂਦੀ ਹੈ, ਸੌਖਾ ਕਰਕੇ ਨਹੀਂ ਆਉਂਦੀ। ਜਿਵੇਂ ਹੁਣ ਐਂ ਵੇਖੋ, ਜਿਹੜੇ ਬੱਚੇ 10ਵੀਂ ਪਾਸ ਕਰ ਗਏ, 10ਵੀਂ ਤੋਂ ਪਾਸ ਹੋ ਜੇ ਬੱਚਾ, ਤੇ ਉਹ ਬੱਚੇ ਨੂੰ ਐਂ ਕਹੀਏ ਵੀ ਫੇਰ 10ਵੀਂ ਕਰ, ਖੁਸ਼ ਹੋਊ ਕਿ ਔਖਾ ਜਿਹਾ ਹੋਊ? ਬੋਲੋ, ਔਖਾ ਜਿਹਾ ਹੋਊ ਵੀ 10ਵੀਂ ਦੇ ਕਰ ਲਈ ਹੁਣ ਫੇਰ 10ਵੀਂ ਉਹ ਸਟ੍ਰੈਚ। ਜਦੋਂ 11ਵੀਂ ਕਰਨੀ ਹੈ, ਮੱਥਾ ਮਾਰਨਾ ਪੈਣਾ ਹੈ, ਫਿਰ ਉਹਦੇ ਚੋਂ ਜਦੋਂ ਪਾਸ ਹੋ, 10ਵੀਂ ਦਾ ਨਤੀਜਾ ਫੇਰ ਆ ਜੇ ਅਗਲੇ ਸਾਲ ਵੀ 10ਵੀਂ ਚੋਂ ਫੇਰ ਪਾਸ, ਉਹਨੂੰ ਫੇਰ 10ਵੀਂ ਚ ਲਾ ਦਿਓ, 10ਵੀਂ ਚੋਂ ਫੇਰ ਪਾਸ, ਫੇਰ 10ਵੀਂ ਚ ਲਾ ਦਿਓ, ਉਹ ਖੁਸ਼ੀ ਹੈ ਕੋਈ 10ਵੀਂ ਪਾਸ ਕਰਨ ਦੀ? ਬੋਲੋ, ਨਹੀਂ ਖੁਸ਼ੀ ਇਹਦੇ ਵਿੱਚ ਕੋਈ। ਇੱਕ ਚੀਜ਼ ਬਾਰ ਬਾਰ ਬਾਰ ਬਾਰ ਕਰਨ 'ਚ ਕੋਈ ਖੁਸ਼ੀ ਨਹੀਂ ਹੁੰਦੀ, ਹਰ ਇੱਕ ਗੱਲ ਬਾਰ ਬਾਰ ਕਰਨ 'ਚ ਕੋਈ ਖੁਸ਼ੀ ਨਹੀਂ ਹੁੰਦੀ। ਸਵਾਦ ਉਦੋਂ ਆਉਣਾ ਹੈ ਜਦੋਂ 11ਵੀਂ ਪਾਸ ਕਰੇਗਾ, ਸਟ੍ਰੈਚ ਹੋ ਗਿਆ ਮਾਈਂਡ, ਫਿਰ 12ਵੀਂ 'ਚ ਜਾਂਦਾ, ਫਿਰ ਅੱਗੇ, ਫਿਰ ਅੱਗੇ ਅੱਗੇ ਤੁਰਿਆ ਜਾ, ਅੱਗੇ ਗ੍ਰੈਜੂਏਸ਼ਨ ਕਰ ਲੈ, ਫਿਰ ਅੱਗੇ ਨੂੰ ਪੜ੍ਹਾ, ਤਾਂ ਬੰਦਾ ਪੋਜ਼ਿਟਿਵ ਐਂ ਜੇ ਤਾਂ ਰਹਿਣਾ ਪੋਜ਼ਿਟਿਵ। ਹੁਣ ਵੇਖਿਓ, ਗਾਜਰਾਂ ਦੀ ਸਬਜ਼ੀ ਬੀਬੀ ਰੋਜ਼ ਬਣਾਉਂਦੀ ਹੈ, ਪਰ ਜਿਹੜੀ ਕਦੇ ਨਹੀਂ ਬਣਾ ਕੇ ਵੇਖੀ, ਟੀਵੀ ਵਿੱਚ ਵੇਖਿਆ ਕਿ ਨਵੀਂ ਸਬਜ਼ੀ ਹੈ, ਉਹ ਬਣਾਊ, ਉਹਦੇ ਦਿਮਾਗ ਵਾਲਾ ਕੰਮ ਕਰੂ ਤੇ ਫਿਰ ਭੱਜੀ ਵੀ ਫਿਰੂ, ਆ ਖਾ ਕੇ ਵੇਖਿਓ ਅੱਜ ਵੱਖਰੀ ਜੀ ਬਣਾਈ ਹੈ, ਉਹਦੇ ਸਵਾਲ। ਪੋਜ਼ਿਟਿਵਿਟੀ ਨਵੀਂ ਚੀਜ਼ ਭਰਦੀ ਹੈ ਤੁਹਾਡੇ, ਜਿਹੜਾ ਰੈਗੂਲਰ ਹੈ ਜਿਹੜਾ ਪੁਰਾਣਾ ਹੈ ਉਹ ਪੋਜ਼ਿਟਿਵ ਨਹੀਂ ਕਰਦਾ ਬੰਦੇ। ਪੋਜ਼ਿਟਿਵਿਟੀ ਭਰਨ ਵਾਸਤੇ ਨਵਾਂ ਕੁਛ ਕਰੋ, ਕੁਛ ਨਵਾਂ ਕਰੋ, ਜੋ ਕਰਦੇ ਹੋ ਉਹ ਨਹੀਂ ਜੋ ਵੱਖਰਾ ਹੈ। ਜਿਹੜੇ ਬੰਦੇ ਐਂ ਕਿਵੇਂ ਰਹੀਏ ਹਰ ਵੇਲੇ ਕੈਮ ਕੈਮ, ਉਹ ਨਵਾਂ ਕਰੋ। ਮੈਂ ਨੋਟ ਕੀਤੀ ਗੱਲ, ਹੁਣ ਇੱਕ ਸ਼ਬਦ ਮੈਂ ਜਿਹੜਾ ਗਾਇਆ ਜੇ ਮੈਂ 10 ਵਾਰ ਪੜ੍ਹਿਆ ਉਹਦੇ ਤੇ ਬਸ ਬਸ ਪੜ੍ਹ ਦਿੰਦੇ, ਸਾਰਿਆਂ ਨੂੰ ਪਤਾ ਵੀ ਆਹੀ ਸੋਰਾ ਆਹੀ ਗੱਲਾਂ ਆਹੀ ਬੰਦਾ, ਜਿੱਦੇ ਨਵਾਂ ਪੜ੍ਹਦਾ ਉਹਦੇ ਚਮਕ ਆ ਜਾਂਦੀ, ਉਹਦੇ ਸਵਾਦ, ਉਹਦੇ ਜ਼ੋਰ ਵੀ ਜ਼ਿਆਦਾ ਲੱਗਦਾ ਵੀ ਗਲਤ ਨਾ ਸੁਰ ਲੱਗ ਜੇ ਕਿਤੇ, ਪਰ ਉਹ ਜਦੋਂ ਪੜ੍ਹਿਆ ਜਾਂਦਾ ਹੈ ਉਹ ਫਿਰ ਦੁਬਾਰਾ ਆਪ ਵੀ ਸੁਣਨ ਨੂੰ ਜੀ ਕਰਦਾ ਵੀ ਇਹ ਨਵਾਂ ਪੜ੍ਹਿਆ। ਇਹਦਾ ਫਰਕ ਹਿੰਮਤ ਹੈ ਜਿਹੜੀ ਉਹ ਨਵੇਂ ਕੰਮਾਂ ਚ ਆਉਂਦੀ ਹੈ, ਪੁਰਾਣਿਆਂ ਚੋਂ ਨਹੀਂ। ਪੁਰਾਣਿਆਂ ਚ ਕੁਛ ਨਵਾਂ ਕਰੋ ਤਾਂ ਗੱਲ ਬਣੂ ਪੋਜ਼ਿਟਿਵ ਰਹੋਗੇ ਹਮੇਸ਼ਾ ਹਿੰਮਤ ਰਹੇਗੀ ਤੁਹਾਡੇ ਇਹਨੂੰ ਇਹਨੂੰ ਪੰਗਾ ਇਹਨੂੰ ਨਾ ਇਹਨੂੰ ਤੁਸੀਂ ਔਖਾ ਕੰਮ ਦਿਓ ਦਿਮਾਗ ਨੂੰ ਔਖਾ ਜਿਹੜਾ ਐਂ ਲੱਗੇ ਵੀ ਹੋ ਨਹੀਂ ਸਕਣਾ ਫਿਰ ਜਦੋਂ ਤੁਸੀਂ ਜਿਹੜਾ ਹੋ ਨਹੀਂ ਸਕਦਾ ਜਦੋਂ ਉਹ ਕਰੋਗੇ ਉਹ ਪੋਜ਼ਿਟਿਵ ਕਰੋ ਪੋਜ਼ਿਟਿਵਿਟੀ ਐਂ ਨਹੀਂ ਭਰੀ ਜਾਂਦੀ ਵੀ ਪੋਜ਼ਿਟਿਵ ਰਿਹਾ ਕਰੋ ਹਰ ਵੇਲੇ ਕਈ ਬੰਦੇ ਐਂ ਨਹੀਂ ਲੈਕਚਰ ਦਿੰਦੇ ਫਿਰਦੇ ਨੇ ਕਈ ਕਈ ਬੋਲਦੇ ਨੇ ਇਦਾਂ ਖੜ ਕੇ ਸਟੇਜ ਤੇ ਹਰ ਵੇਲੇ ਪੋਜ਼ਿਟਿਵ ਰਹੋ ਐਂ ਰਹੋ ਨਾ ਪੋਜ਼ਿਟਿਵਿਟੀ ਚੰਗੇ ਕੰਮ ਕਰਕੇ ਮਿਹਨਤ ਕਰਕੇ ਜਿੰਨਾ ਜ਼ਿਆਦਾ ਵਧੀਆ ਵੱਖਰਾ ਕਰੋਗੇ ਹਟ ਕੇ ਕਰੋਗੇ ਉਹਨਾਂ ਦਿਮਾਗ ਜ਼ਿਆਦਾ ਤੇਜ਼ ਕੰਮ ਕਰੂਗਾ ਹੁਣ ਜੇ ਤੈਨੂੰ ਕਵੇ ਵੀ ਐਂ ਕਰ ਬਈ ਇੱਥੋਂ ਧਰਮਗੜ੍ਹ ਟਰੈਕਟਰ ਲਿਜਾ ਕੇ ਰੱਖਾ ਕੀ ਪੋਜ਼ਿਟਿਵਿਟੀ ਵੀ ਪੰਜਾਬ ਵਾਲੀ ਤੇ ਗਈ ਯਾਰ ਇਹਦੇ 'ਚ ਕੀ ਗੱਲ ਹੈ ਵੀ ਸੜਕ ਤੇ ਸਿੱਧਾ ਸਿੱਧਾ ਜਾਣਾ ਤੇ ਜੇ ਅਗਲਾ ਕਵੇ ਵੀ ਐਂ ਕਰ ਵੀ ਸਵਾਦ ਤਾਂ ਹੈ ਵੀ ਟਰੈਕਟਰ ਟਰਾਲੀ ਲੈ ਕੇ ਤੇ ਤੂੰ ਨਾ ਉਹ ਸ਼ਿਮਲੇ ਤੋਂ ਅੱਗੇ ਇੱਕ ਰੋਡ ਜਾਂਦਾ ਉੱਥੇ ਚਲਾ ਕੇ ਵਿਖਾ ਫਿਰ ਤਾਂ ਤੈਨੂੰ ਡਰਾਈਵਰ ਬਣੇਗੀ ਉਹਦੇ ਫਿਰ ਉਹਦੇ ਚੈਲੰਜ ਮਿਲੂ ਦਿਮਾਗ ਫਿਰ ਜਦੋਂ ਪਹੁੰਚ ਗਿਆ ਫਿਰ ਖੁਸ਼ੀ ਪੋਜ਼ਿਟਿਵ ਦੇ ਦੇ ਖੁਸ਼ੀ ਜਿਹੜੀ ਹੈ ਉਹ ਵੱਖਰਾ ਕਰ ਹਟ ਫਿਰ ਖੁਸ਼ੀ ਆਓ ਗੁਰੂ ਜੀ ਜਾਂਦੇ ਆ ਜੀ ਫਿਰ ਚੱਲਦੇ ਆ ਕੱਲ ਨਾ ਕਰਿਓ ਦੋ ਮਿੰਟ ਬਸ ਬੈਠ ਜਿਓ ਸਵਾ ਚਾਰ ਹੋ ਚੱਲੇ ਆ ਦੋ ਮਿੰਟ ਰਹਿੰਦੇ ਆ ਤੇ ਆਪਾਂ ਸਵਾ ਚਾਰ ਵਜੇ ਸਮਾਪਤੀ ਕਰ ਦਿਆਂਗੇ ਲੇਟ ਨਹੀਂ ਬਹੁਤਾ ਆਪਾਂ ਕਰਦੇ ਪਿਆਰਿਓ ਪੰਜ ਕੁ ਮਿੰਟ ਦੇ ਵਿੱਚ ਵਿੱਚ ਅਰਦਾਸ ਹੁਕਮਨਾਮੇ ਫਿਰ ਗੁਰੂ ਜੀ ਅੱਗੇ ਅੱਗੇ ਆਪਾਂ ਮਗਰ ਮਗਰ ਜਿੱਥੇ ਇੰਨਾ ਚਿਰ ਬੈਠੇ ਹੋ ਬਸ ਆ ਦੋ ਤਿੰਨ ਮਿੰਟ ਟਿਕਾ ਰੱਖਿਓ ਜਿਹੜੇ ਪਰਮੇਸ਼ਰ ਦੁਆਰ ਹਾਜ਼ਰੀ ਭਰਦੇ ਆ ਦੀਵਾਨ ਵਿੱਚ ਉਹ ਪਰਸੋਂ ਐਤਵਾਰ ਦਾ ਦੀਵਾਨ ਹੈ ਅੱਗੇ ਤੇ ਸ਼ਨੀਵਾਰ ਦਾ ਲੱਗਦਾ ਹੈ ਪਰ ਰਾਤ ਦਾ ਸ਼ਨੀਵਾਰ ਦਾ ਐਤਕੀ ਠੰਡ ਹੈ ਦਿਨ ਦਾ ਦੀਵਾਨ ਲੱਗਣਾ ਇਸ ਕਰਕੇ ਐਤਵਾਰ ਦਾ ਲੱਗੂ ਪਰਮੇਸ਼ਰ ਦੁਆਰ ਜਿਹੜੇ ਹਾਜ਼ਰੀ ਭਰਦੇ ਹੈ ਐਤਵਾਰ ਦੁਪਹਿਰ ਦਾ 1 ਤੋਂ 4 ਵਜੇ ਤੱਕ ਪਰਸੋਂ ਦੀਵਾਨ ਹੋਏ ਚੌਥ ਨੂੰ ਐਤਵਾਰ ਨੂੰ ਹੋਏਗਾ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਗੁਰੂ ਜੀ ਜਾਣਗੇ ਫਿਰ ਚੱਲਦਾ ਪਾਇਓ ਸਹਿਜ ਪਾਠਾਂ ਵਾਸਤੇ ਇੱਕ ਮਿੰਟ ਲਈ ਬੇਨਤੀ ਹੋਰ ਕਰਦੇ ਹਾਂ ਸਹਿਜ ਪਾਠਾਂ ਵਾਸਤੇ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਿਓ ਜਿਹੜੇ ਸਹਿਜ ਪਾਠ ਕਰਨਾ ਚਾਹੁੰਦੇ ਆ ਉਹਨਾਂ ਨੂੰ ਪੋਥੀਆਂ ਫ੍ਰੀ ਦਿੱਤੀਆਂ ਜਾਣਗੀਆਂ ਸਾਡੀ ਟੀਮ ਸਹਿਜ ਪਾਠ ਕਰਾਉਣ ਵਾਲੇ ਸਿੰਘ ਆ ਜਾਣਗੇ ਮੇਰੇ ਵੀਰ ਭਰਾ ਭੈਣਾਂ ਜਿਹੜੇ ਜਿਹੜੇ ਪਾਠ ਕਰ ਸਕਦੇ ਆ ਉਹ ਪੋਥੀਆਂ ਪ੍ਰਾਪਤ ਕਰਨ ਗੁਰਦੁਆਰਾ ਕਮੇਟੀ ਨੂੰ ਦੱਸ ਦਿਓ ਫਿਰ ਇੱਕ ਦਿਨ ਸੇਵਾਦਾਰ ਆ ਜਾਣਗੇ ਤੇ ਸਹਿਜ ਪਾਠ ਜਿਹੜੇ ਨੇ ਉਹ ਕਰਵਾਏ ਜਾਣਗੇ ਸਾਰੀ ਸੰਗਤ ਦਾ ਧੰਨਵਾਦ ਅਸਪਾਲ ਖੁਰਦ ਇੱਧਰ ਕੋਟ ਦੁੱਨਾ ਪਿੰਡ ਮੇਰੇ ਢੱਡਰੀਆਂ ਪਿੰਡ ਦੇ ਨੇੜੇ ਪਿੰਡ ਪੈਂਦਾ ਹੈ ਅਸਪਾਲ ਖੁਰਦ ਉੱਥੇ ਵੀ 18-19-20 ਜਨਵਰੀ ਦੇ ਦਿਨ ਦੇ ਦੀਵਾਨ ਹਨ ਪਹੁੰਚ ਕੇ ਲਾਹ ਹੋਈਆਂ ਭੁੱਲਾਂ ਖਿਮਾ ਕਰਿਓ ਪਿਆਰਿਓ ਬਹੁਤ ਭੁੱਲ ਗਲਤੀਆਂ ਹੋ ਜਾਂਦੀਆਂ ਮਾਫ ਕਰ ਦਿਓ ਬੋਲਦਿਆਂ ਬੜੀਆਂ ਹੀ ਭੁੱਲਾਂ ਹੋ ਜਾਂਦੀਆਂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਸਿੱਖੀ ਮਨ ਵਧੀਆਂ ਵਾਧਾਈਆਂ ਸਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਹਰੀ ਕੇਰਾ ਮਨ ਜਿਨੀ ਵਸਾਇਆ ਮੈਂ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਸਦਾ ਰਹੋ ਹਜਨਾਰੇ ਸਰਵਾਰ ਕਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ ਕਾਰੋ ਕਰੇ ਤੇਰਾ ਕਾਰਜ ਸਭ ਸਵਾਰ ਨਮਨਗਲਾ ਸਮਰੰਤ ਸਵਾਮੀ ਸੂਰਜੋ ਮਨ ਹੁਕ ਸਾਰੇ ਪਹਿ ਨਾਨਕ ਮਨ ਮੇਰੇ ਸਦਾ ਰਹੋ ਹਰਦਾਰ ਸਾਚੇ ਸਾਹਿਬਾ ਕਿਆ ਨਾਹੀ ਧਰ ਤੇਰੇ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਹੈ ਸੋ ਪਾਵੇ ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ ਆਪ ਜਿਨ ਕੈ ਤਨ ਵਸਿਆ ਬਾਜੇ ਸ਼ਬਦ ਰਹੀ ਜੀ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ ਸਾਚਾ ਮੇਰਾ ਆਧਾਰ ਸਤ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇ ਹਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਅੰਤ ਬਾਤ ਕਿਤਾਬ ਗੁਰੂ ਨੇ ਕਹੋ ਜੇ ਸੁਣਾਏ ਬਣਿਆਇਆ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗਲ ਮਨੋਰ ਸਗ ਲੋਕ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਹਿਬ ਹੈ ਸਭ ਸੇ ਪੂਰੇ ਗੁਣ ਦੇ ਜਾਣ ਸੁਣਦੇ ਪੁਨੀਤ ਕਹਿੰਦੇ ਪੁਨੀਤ ਸਤਿਗੁਰ ਰਹਿਆ ਗੁਰਪੂਰ ਵਿਦਵਾਨ ਕਰਾਣ ਗੁਰ ਚਰ ਜਗਾ ਕੇ ਵਾਜੇ ਅਨਹਦ ਪੂਰੇ ਸੁਣੋ ਅਮਨ ਗੁਰੂ ਬਾਣੀ ਪਿਤਾ ਮਾਤਾ ਹਰਿ ਸੁਭਾਤ ਸਰਾਪ ਦਾਈ ਦਾਇਆ ਤੇ ਲੈ ਸਗਲ ਜਗ ਤੇ ਆਈਆਂ ਪੁਰਿਆਈਆਂ ਵਾਜੇ ਧਰਮ ਹਦੂ ਕਰਨੀਆਂ ਪੋ ਆਪਣੀ ਕਿਨੇ ਰਹਿ ਕੇ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਕੁਰ ਤੁਮ ਮਹਿ ਅਰਦਾਸ ਜੀਉ ਪਿੰਡ ਸਾਧ ਤੇਰੀ ਰਾਸ ਤੁਮ ਮਾਤ ਪਿਤਾ ਕਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਗੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹੇ ਗੁਰੂ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੀ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਰ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਈ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਮਿੰਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਗੁੜੱਦੀ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਹਿ ਜਥਿਆਂ ਨੇ ਹਰੀ ਜਸ ਕੀਰਤਨ ਕੀਤਾ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਪੜੀ ਸੁਣ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਨਿਤਨਿਮ ਦੀਆਂ ਦਾਤਾਂ ਬਖਸ਼ਣੀਆਂ ਰਹਿਤ ਮਰਿਆਦਾ ਰੱਖਣ ਦੇ ਬਲ ਬਖਸ਼ਣੇ ਤਿੰਨ ਦਿਨ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤਿ ਸਮਾਗਮ ਕਰਵਾਉਣ ਦਾ ਬਲ ਬਖਸ਼ਣਾ ਜੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਜਸਵਿੰਦਰ ਸਿੰਘ ਵੀਰਪਾਲ ਕੌਰ ਸੰਦੀਪ ਸਿੰਘ ਹਰਜੀਵਨ ਸਿੰਘ ਸੱਚੇ ਪਾਤਸ਼ਾਹ ਜੀ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਗੁਰਮਤਿ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਕਿਰਪਾ ਕਰੋ ਦਰ ਪ੍ਰਵਾਨ ਕਰੋ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਦੋਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਸੋ ਕਹੋ ਟਲ ਗੁਰ ਸੇਵੀਏ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਸੁਖ ਮੇਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਕੇਰੇ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਸਿਓਨ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਓਨ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ